Thank you. ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਾ ਪ੍ਰਭ ਅਰਾਧਿਆ ਪੂਰਾ ਜਗਨਾਉ ਨਾਨਕ ਪੂਰਾ ਪਾਇਆ ਪੂਰੇ ਗੁਣ ਗਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵਹੋ ਪੜ੍ਹੋ ਸੁਣੋ ਨਿਤ ਭਾਈ ਗੁਰਪੂਰੇ ਤੂੰ ਰੱਖਿਆ ਕੋਈ ਗਾਵੇ ਕੋ ਸੁਣੈ ਬੋਲੋ ਜੀ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਹੈ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਹੈ ਠਾਕੁਰ ਗਾਈਏ ਆਤਮ ਰੰਗ ਠਾਕੁਰ ਗਾਈਏ ਆਤਮ ਰੰਗ ਠਾਕੁਰ ਗਾਈਏ ਆਤਮ ਰੰਗ ਠਾਕੁਰ ਗਾਈਏ ਮਨੋ ਗਾਈਏ ਮਹਾਰਾਜ ਜੀ ਕਹਿੰਦੇ ਨੇ ਠਾਕੁਰ ਗਾਈਏ ਆਤਮ ਰੰਗ ਅੰਦਰੋਂ ਜੀਵ ਨਾ ਬੋਲੇ ਮਨ ਗਾਏ ਧੁਰੋਂ ਅੰਦਰੋਂ ਆਵਾਜ਼ ਆਏ ਅੰਦਰੋਂ ਠਾਕੁਰ ਗਾਈਏ ਆਤਮ ਰੰਗ ਗਾਈਏ ਆਤਮ ਰੰਗ ਪੜੋ ਸ਼ਰਣੀ ਪਾਵਣ ਨਾਮ ਧਿਆਵਣ ਸ਼ਰਣੀ ਪਾਵਣ ਨਾਮ ਧਿਆਵਣ ਪਾਵਣ ਨਾਮ ਧਿਆਵਣ ਸ਼ਰਣੀ ਪਾਵਣ ਨਾਮ ਧਿਆਵਣ ਸ਼ਰਨ ਵਿੱਚ ਪੈ ਕੇ ਮਨੋ ਗਾਈਏ ਤੇ ਮਨ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਪਵੇ ਗੁਰੂ ਦੀ ਸ਼ਰਨ ਵਿੱਚ ਪਵੇ ਨਾਮ ਸੱਚ ਨੂੰ ਧਿਆਨ ਵਿੱਚ ਲੈ ਆਵੇ ਸਹਿਜੇ ਹੀ ਵਾਹਿਗੁਰੂ ਜੀ ਵਿੱਚ ਸਮਾਈ ਹੋ ਜਾਂਦੀ ਫਿਰ ਸਹਿਜੇ ਸੌਖੀ ਛੇਤੀ ਜੇ ਮਨੋ ਗਾਈਏ ਜਿਹੜੀ ਪ੍ਰਾਪਤੀ ਹੋਣੀ ਕਹਿੰਦੇ ਬੜੀ ਔਖੀ ਹੈ ਸਹਿਜੇ ਹੀ ਹੋ ਜਾਏਗੀ ਪਰ ਜੇ ਠਾਕੁਰ ਗਾਈਏ ਆਤਮਾ ਰੰਗ ਅੰਦਰੋਂ ਗਾਉਣਾ ਸ਼ੁਰੂ ਕਰੋ, ਕਹਿੰਦੇ ਫਿਰ ਹੋਏਗਾ। ਠਾਕੁਰ ਗਾਈਏ ਸਮਰਾ, ਠਾਕੁਰ ਗਾਈਏ ਸਮਰਾ, ਠਾਕੁਰ ਗਾਈਏ ਠਾਕੁਰ ਗਾਈਏ ਤੁਮ ਰੰਗ। ਸ਼ਰਣੀ ਪਾਵਣ ਨਾਮ ਤੇ ਆਵਣ, ਸ਼ਰਣੀ ਪਾਵਣ ਨਾਮ ਤੇ ਆਵਣ, ਸ਼ਰਣੀ ਪਾਵਣ ਨਾਮ ਤੇ ਆਵਣ, ਸ਼ਰਣੀ ਪਾਵਣ ਨਾਮ ਤੇ ਆਵਣ, ਸ਼ਰਣੀ ਪਾਵਣ ਨਾਮ ਤੇ ਆਵਣ, ਸ਼ਰਣੀ ਪਾਵਣ ਨਾਮ ਤੇ ਆਵਣ। ਪੜੋ ਪਾਵਣ ਨਾਮ ਤੇ ਆਵਣ, ਸ਼ਰਣੀ ਪਾਵਣ ਨਾਮ ਤੇ ਆਵਣ। ਸਹਿਜ ਸਮਾਵਨ ਸੰਗ, ਸਹਿਜ ਸਮਾਵਨ ਸੰਗ, ਸਮਾਵਨ ਸੰਗ, ਸਹਿਜ ਸਮਾਵਨ ਸੰਗ। ਠਾਕੁਰ ਗਾਈਏ ਨਾਲ ਨਾਲ ਸਮਝੀਏ, ਅੱਖਾਂ ਬੰਦ ਰੱਖਿਓ, ਮਨੋ ਗਾਵਾਂਗੇ। ਗੁਰੂ ਜੀ ਦੀ ਸ਼ਰਨ ਵਿੱਚ ਪੈ ਕੇ ਨਾਮ ਨੂੰ ਧਿਆ ਕੇ ਸਹਿਜੇ ਹੀ ਕਹਿੰਦੇ ਸਮਾਈ ਹੋ ਜਾਂਦੀ ਹੈ, ਅਤੇ ਜਿਹਦੀ ਹੋ ਗਈ ਹੈ ਉਹਨੂੰ ਕਿਹਾ ਫਿਰ ਅੱਗੇ, ਜਿਹਨੂੰ ਰੰਗ ਚੜ ਗਿਆ। ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ, ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ, ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ, ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ। ਸੋ ਕਹੀਅਤ ਹੈ ਸੂਰਾ, ਸੋ ਕਹੀਅਤ ਹੈ ਸੂਰਾ, ਸੋ ਕਹੀਅਤ ਹੈ ਸੂਰਾ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸਤਾਕੇ, ਆਤਮ ਜਿਣੈ ਸਗਲ ਵਸਤਾਕੇ, ਆਤਮ ਜਿਣੈ ਸਗਲ ਵਸਤਾਕੇ, ਆਤਮ ਜਿਣੈ ਸਗਲ ਵਸਤਾਕੇ। ਜਾਕਾ ਸਤਿਗੁਰ ਪੂਰਾ, ਜਾਕਾ ਸਤਿਗੁਰ ਪੂਰਾ, ਜਾਕਾ ਸਤਿਗੁਰ ਪੂਰਾ, ਜਾਕਾ ਸਤਿਗੁਰ ਪੂਰਾ। ਸ਼੍ਰੀ ਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ। ਪੜੋ ਜੀ ਪੜੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਬੋਲੋ ਧੰਨ ਸ਼੍ਰੀ। ਜਾ ਕਾ ਸਤਿਗੁਰ ਪੂਰਾ, ਜਾ ਕਾ ਸਤਿਗੁਰ ਪੂਰਾ, ਸਤਿਗੁਰ ਪੂਰਾ, ਜਾ ਕਾ ਸਤਿਗੁਰ ਪੂਰਾ। ਹੈ ਮਿਹਰ ਤੁਸਾਂ ਦੀ ਸੰਗਤਾਂ ਤੇ, ਮਿਹਰ ਤੁਸਾਂ ਦੀ ਸੰਗਤਾਂ ਤੇ, ਮਿਹਰ ਤੁਸਾਂ ਦੀ ਸੰਗਤਾਂ ਤੇ, ਮਿਹਰ ਤੁਸਾਂ ਦੀ ਸੰਗਤਾਂ ਤੇ। ਸੰਗਤ ਹੈ ਤੁਸਾਂ ਸਹਾਰੇ ਜੀ, ਸੰਗਤ ਹੈ ਤੁਸਾਂ ਸਹਾਰੇ ਜੀ, ਸੰਗਤ ਹੈ ਤੁਸਾਂ ਸਹਾਰੇ ਜੀ, ਸੰਗਤ ਹੈ ਤੁਸਾਂ ਸਹਾਰੇ ਜੀ। ਤੁਸੀਂ ਹਾਜ਼ਰ ਨਾਜ਼ਰ ਸਤਿਗੁਰ ਹੋ, ਹਾਜ਼ਰ ਨਾਜ਼ਰ ਸਤਿਗੁਰ ਹੋ, ਹਾਜ਼ਰ ਨਾਜ਼ਰ ਸਤਿਗੁਰ ਹੋ, ਹਾਜ਼ਰ ਨਾਜ਼ਰ ਸਤਿਗੁਰ ਹੋ। ਬੋਲੋ ਸਾਡੇ ਗੁਰੂ ਗ੍ਰੰਥ ਪਿਆਰੇ ਜੀ, ਸਾਡੇ ਗੁਰੂ ਗ੍ਰੰਥ ਪਿਆ, ਸਾਰੀ ਸੰਗਤ ਗੁਰੂ ਪਿਆਰੇ ਜੀ, ਵਾਹ ਗੁਰੂ ਗ੍ਰੰਥ ਪਿਆਰੇ ਜੀ, ਸਾਡੇ ਗੁਰੂ ਗ੍ਰੰਥ ਪਿਆਰੇ ਜੀ, ਪਿਆਰੇ ਜੀ, ਗੁਰੂ ਗ੍ਰੰਥ ਪਿਆਰੇ। ਬੋਲੋ ਗੁਰੂ ਗ੍ਰੰਥ ਪਿਆਰੇ ਜੀ, ਸਾਡੇ ਗੁਰੂ ਗ੍ਰੰਥ ਪਿਆਰੇ ਜੀ, ਜਿੰਨੇ ਪਿਆਰ ਕਰਨ ਵਾਲੇ ਹੋ ਇੱਕ ਵਾਰੀ ਕਹੋ ਜ਼ਰੂਰ, ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਹੋ ਨਾ, ਸੱਚ ਬੋਲ ਰਿਹਾ, ਇਹ ਸੱਚ ਹੈ, ਇਹਨੂੰ ਕਹੀਏ ਸਾਡ ਗੁਰੂ ਗ੍ਰੰਥ ਪਿਆਰੇ ਜੀ, ਸਾਡ ਗੁਰੂ ਗ੍ਰੰਥ ਪਿਆਰੇ ਜੀ, ਬੋਲਿਆ ਤੁਸੀਂ ਹਾਜ਼ਰ ਨਾਜ਼ਰ ਸਤਿਗੁਰ ਹੋ, ਹਾਜ਼ਰ ਨਾਜ਼ਰ ਸਤਿਗੁਰ ਹੋ, ਹਾਜ਼ਰ ਨਾਜ਼ਰ ਸਤਿਗੁਰ ਹੋ, ਹਾਜ਼ਰ ਨਾਜ਼ਰ ਸਤਿਗੁਰ ਹੋ, ਗੁਰੂ ਗ੍ਰੰਥ ਪਿਆਰੇ ਜੀ ਸਾਡ ਗੁਰੂ ਗ੍ਰੰਥ ਪਿਆਰੇ ਪੜੋ, ਜਾ ਕਾ ਸਤਿਗੁਰ ਪੂਰਾ, ਜਾ ਕਾ ਸਤਿਗੁਰ ਪੂਰਾ, ਸਤਿਗੁਰ ਪੂਰਾ, ਜਾ ਕਾ ਸਤਿਗੁਰ ਪੂਰਾ, ਆਤਮ ਜਿਣੈ ਸਗਲ ਵਸ ਤਾਕੈ, ਆਤਮ ਜਿਣੈ ਸਗਲ ਵਸ ਤਾਕੈ, ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ, ਜਾ ਕਾ ਸਤਿਗੁਰ ਪੂਰਾ, ਜਾ ਕਾ ਸਤਿਗੁਰ ਪੂਰਾ, ਜਾ ਕਾ ਸਤਿਗੁਰ ਪੂਰਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਲਾਸਟ ਪੰਕਤੀਆਂ ਨੇ ਜਨ ਕੇ ਚਰਨ ਵਸੈ ਮੇਰੇ ਹੀਰ, ਪੜ੍ਹ ਦਿਓ ਬਈ, ਬੋਲੋ ਨਾਲ ਨਾਲ ਜੀ, ਵਾਹਿਗੁਰੂ, ਅੱਖਾਂ ਬੰਦ ਕਰਕੇ ਚੌਂਕੜੇ ਲਾ ਕੇ ਸਾਰੇ ਜਪੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਨ ਕੇ ਤੂਰ ਜਾਮੀ ਪੁਰਖ ਵਿਧਾਤੇ, ਅੰਤਰ ਜਾਮੀ ਪੁਰਖ ਵਿਧਾਤੇ, ਜਾਮੀ ਪੁਰਖ ਵਿਧਾਤੇ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਸ਼ਰਧਾ ਮਨ ਕੀ ਪੂਰੇ, ਸ਼ਰਧਾ ਮਨ ਕੀ ਪੂਰੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾ ਸਾਰੇ ਬੋਲੋ, ਨਾਨਕ ਦਾਸ ਇਹ ਹੈ ਸੁਖ ਮੰਗ, ਨਾਨਕ ਦਾਸ ਇਹ ਹੈ ਸੁਖ ਮੰਗ, ਪੜੋ ਮੋਖ ਕਰ ਸੰਤਨ ਕੀ ਤੂਰੇ, ਮੋਖ ਕਰ ਸੰਤਨ ਕੀ ਤੂਰੇ, ਪੜੋ ਗੱਜ ਕੇ, ਕੋਈ ਵਾਂਝਾ ਨਾ ਰਹੇ, ਸੰਗਤ ਦੀ ਧੂੜ ਹੈ, ਸੰਗਤ ਦੀ ਧੂੜ ਕੀ ਅਰਥ ਫਿਰ ਬਾਅਦ ਚ ਸਮਝਦੇ ਆ, ਆਓ ਜਰਾ ਮਨੋ ਕਹੀਏ, ਮੋਖੋ ਕਰ ਸੰਤਨ ਕੀ ਪੂਰੇ, ਮੋਖੋ ਕਰ ਸੰਤਨ ਕੀ ਪੂਰੇ। ਰੱਜ ਕੇ ਮੋਖੋ ਕਰ ਸੰਤਨ ਕੀ ਪੂਰੇ, ਮੋਖੋ ਕਰ ਸੰਤਨ ਕੀ ਰੱਜ ਕੇ ਭੈਣੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਗੁਰੂ ਧੰਨ ਗੁਰੂ ਪਿਆਰੇ, ਧੰਨ ਗੁਰੂ ਧੰਨ ਗੁਰੂ ਪਿਆਰੇ, ਧੰਨ ਗੁਰੂ ਧੰਨ ਗੁਰੂ ਪਿਆਰੇ, ਧੰਨ ਗੁਰੂ ਧੰਨ ਗੁਰੂ ਪਿਆਰੇ, ਧੰਨ ਗੁਰੂ ਧੰਨ ਗੁਰੂ ਪਿਆਰੇ, ਧੰਨ ਗੁਰੂ ਧੰਨ ਗੁਰੂ ਪਿਆਰੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੁੜ ਕੇ ਜੀ ਜੁੜ ਕੇ, ਜੋ ਜੀਭ ਕਹਿ ਰਹੀ ਹੈ ਮਨ ਕਵੇ, ਵਾਹ ਫੀਲ ਕਰਕੇ ਮਹਿਸੂਸ ਕਰਕੇ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਪੋ ਜੀ ਜਪੋ, ਵਾਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru संग साधु दा गुरां दी सेवा गज के बोलिया करो भाई एहो मंग मंगा मालका संग साधु दा गुरां दी सेवा एहो मंग मंगा मालका संग साधु दा गुरां दी सेवा साधु दुरानी सेवा एहो मंग मंगा मालका मंग साधु दुरानी सेवा एहो मंग मंगा मालका मंग साधु दुरानी सेवा एहो मंग मंगा मालका एहो मंग मंगा मालका मेरे दाता एहो मंग मंगा माता जी एहो मंग मंगा मालका एहो मंग मंगा दाता जी एहो मंग मंगा दाता जी एहो मंग मंगा मालका पढ़ो सारे मेरे दाता हरी का ਹੋ ਗਈ ਜਿੱਤੇ ਮਨਾ ਮੰਗਣਾ ਮੰਗਣਾ ਹਰੀ ਦਾ ਮੰਗਣਾ ਮੰਗ ਨਾਮ ਹਰੀ ਦਾ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ ਸਾਰੇ ਆਪਾਂ ਨਾਲ ਮਿਲ ਕੇ ਦੂਸਰੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਦੂਰੋਂ ਨੇੜਿਓਂ ਪਹੁੰਚ ਕੇ ਅਸੀਂ ਇਸ ਮਹਾਨ ਸਤਸੰਗ ਸਰੋਵਰ ਵਿੱਚ ਇਸ਼ਨਾਨ ਕਰ ਰਹੇ ਹਾਂ ਮਨ ਨੇ ਇਸ਼ਨਾਨ ਕਰਨਾ ਹੁੰਦਾ ਅਤੇ ਮਨ ਹਮੇਸ਼ਾ ਸੱਚ ਦੀ ਜਦੋਂ ਸੰਗਤ ਕਰਦਾ ਉਦੋਂ ਹੀ ਇਹਦਾ ਇਸ਼ਨਾਨ ਹੁੰਦਾ ਉਹ ਸਾਡੇ ਮਨ ਦਾ ਭੁਲੇਖਾ ਹੈ ਵੀ ਅਸੀਂ ਤੀਰਥਾਂ 'ਤੇ ਨਹਾਉਂਦੇ ਹਾਂ ਇਹ ਤੀਰਥ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸਿਆ ਗੁਰਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰ ਗੁਰੂ ਗ੍ਰੰਥ ਸਾਹਿਬ ਜੀ ਨੇ ਕਲੀਅਰ ਇਹ ਗੱਲ ਕਹੀ ਹੈ ਗੁਰੂ ਸਾਹਿਬ ਕਹਿੰਦੇ ਨੇ ਕਿ ਗੁਰਗਿਆਨ ਸੱਚਾ ਥਾਨ ਤੀਰਥ ਸੱਚਾ ਤੀਰਥ ਹੈ ਗੁਰੂ ਜੀ ਦਾ ਗਿਆਨ ਗਿਆਨ ਨਾਲ ਮਨ ਨਹਾਉਂਦਾ ਹੈ ਪਾਣੀ 'ਚ ਨਹਾ ਕੇ ਤਨ ਮੋੜ ਆਉਂਦਾ ਹੈ ਮਾਫ਼ ਕਰਨਾ ਲੱਖਾਂ ਹੀ ਨਹਾਉਂਦੇ ਨੇ ਬਦਲਦੇ ਕੋਈ ਨਹੀਂ ਆਖੋ ਸਤਨਾਮ ਨਹਾਉਂਦੇ ਨੇ ਬਦਲਦੇ ਨਹੀਂ ਨੇ ਪਰ ਜਦੋਂ ਸੱਚੇ ਗਿਆਨ ਨਾਲ ਮਨ ਇਸ਼ਨਾਨ ਕਰਦਾ ਹੈ ਫਿਰ ਬਦਲਦਾ ਜਦੋਂ ਵੀ ਮਨ ਬਦਲੇਗਾ ਇਸ਼ਨਾਨ ਜਦੋਂ ਗਿਆਨ ਨਾਲ ਕਰੇਗਾ ਉਦੋਂ ਬਦਲੇਗਾ ਸਿੱਖਾਂ ਦਾ ਸਭ ਤੋਂ ਵੱਡਾ ਤੀਰਥ ਬਹੁਤ ਵਾਰ ਕਿਹਾ ਪਰ ਚਲੋ ਨਵੀਂ ਸੰਗਤ ਹੁੰਦੀ ਹੈ ਸਿੱਖਾਂ ਦਾ ਸਾਰਿਆਂ ਨਾਲੋਂ ਵੱਡਾ ਤੀਰਥ ਕਿਹੜਾ ਹੈ ਜੀ ਜਿਹਨੂੰ ਆਪਾਂ ਤੀਰਥ ਮੰਨਦੇ ਹਾਂ ਸਾਰਿਆਂ ਨਾਲੋਂ ਵੱਡਾ ਜਿਹਦੀ ਰੋਜ਼ ਅਰਦਾਸ ਕਰਦੇ ਹਾਂ ਅੰਮ੍ਰਿਤਸਰ ਜੀ ਕੇ ਦਰਸ਼ਨ ਸਭ ਤੋਂ ਵੱਡਾ ਤੀਰਥ ਕਿਹੜਾ ਹੈ ਅੰਮ੍ਰਿਤਸਰ ਅੰਮ੍ਰਿਤਸਰ ਇਹੀ ਹੈ ਨਾ ਜੀ ਵੇਖੋ ਅੰਮ੍ਰਿਤਸਰ ਸਰੋਵਰ ਸਿੱਖਾਂ ਦਾ ਸਭ ਤੋਂ ਵੱਡਾ ਤੀਰਥ ਅੰਮ੍ਰਿਤਸਰ ਤੇ ਅੰਮ੍ਰਿਤਸਰ ਦੇ ਵਿੱਚ ਸਰੋਵਰ ਤੇ ਸਰੋਵਰ ਦੇ ਵਿੱਚ ਵਿਚਾਲੇ ਕੀ ਹੈ ਦਰਬਾਰ ਸਾਹਿਬ ਸਰੋਵਰ ਦੇ ਸੈਂਟਰ 'ਚ ਕੀ ਹੈ ਦਰਬਾਰ ਸਾਹਿਬ ਹਾਂਜੀ ਤੇ ਦਰਬਾਰ ਸਾਹਿਬ ਦੇ ਸੈਂਟਰ 'ਚ ਕੀ ਹੈ ਗੁਰੂ ਗ੍ਰੰਥ ਸਾਹਿਬ ਤੇ ਸਿੱਖਾਂ ਦਾ ਸਭ ਤੋਂ ਵੱਡਾ ਤੀਰਥ ਫਿਰ ਕਿਹੜਾ ਹੋਇਆ ਬੋਲ ਦਿਓ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਵੱਡਾ ਤੀਰਥ ਕਿਹੜਾ ਹੋਇਆ ਗੁਰੂ ਗ੍ਰੰਥ ਸਾਹਿਬ ਜੇ ਤੇ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਪਹੁੰਚ ਜਾਏ ਫਿਰ ਤੇ ਤੀਰਥ ਤੇ ਗਿਆ ਜੇ ਨੇੜੇ ਨਹੀਂ ਪਹੁੰਚਿਆ ਮਨ ਕਰਕੇ ਫਿਰ ਨਹੀਂ ਨਾਤਾ ਫਿਰ ਇਸ਼ਨਾਨ ਨਹੀਂ ਮਨ ਦਾ ਇਸ਼ਨਾਨ ਜਿੰਨਾ ਚਿਰ ਨਹੀਂ ਹੋਏਗਾ ਉਹਨਾਂ ਚਿਰ ਬਦਲਾਵ ਨਹੀਂ ਆਉਂਦਾ ਤੀਰਥਾਂ ਤੋਂ ਆਉਣ ਵਾਲੇ ਵੀ ਕਈ ਸਿੱਧੇ ਠੇਕੇ ਤੇ ਜਾ ਵੜਦੇ ਨੇ ਚਾਰ ਦਿਨ ਹੋ ਗਏ ਪੀਤੀ ਨਹੀਂ ਸਿੱਧਾ ਹੀ ਠੇਕੇ ਤੇ ਸੱਠ ਗੁਰਦੁਆਰਿਆਂ 'ਚ ਜਾ ਆਇਆ ਜੀ ਮੈਂ ਇੰਨੇ ਗੁਰਦੁਆਰਿਆਂ 'ਚ ਇਸ਼ਨਾਨ ਕਰ ਆਇਆ ਤੇ ਸਿੱਧਾ ਹੀ ਉੱਥੇ ਚਲਿਆ ਜਾਂਦਾ ਹੈ ਇੰਨੇ ਇੰਨੇ ਇੱਥੇ ਵੀ ਨਹਾਤੇ ਲਿਸਟ ਬਣਾ ਲੈਂਦੇ ਨੇ ਕਈ ਲਿਖਦੇ ਨੇ ਇੱਥੇ ਵੀ ਇਸ਼ਨਾਨ ਕੀਤਾ ਇੱਥੇ ਵੀ ਇਸ਼ਨਾਨ ਕੀਤਾ ਇੱਥੇ ਵੀ ਇਸ਼ਨਾਨ ਕੀਤਾ ਆਉਂਦਾ ਹੋਇਆ ਕਹਿੰਦਾ ਰੋਕੋ ਗੱਡੀ ਅੱਡੇ 'ਤੇ ਹੀ ਉੱਤਰ ਗਿਆ ਮੈਂ ਉਨਾ ਮੈਨੂੰ ਕੰਮ ਹੈ ਮੈਂ ਉਨਾ ਉਹ ਬੋਤਲ ਪਾ ਕੇ ਹੀ ਲਿਆਇਆ ਪ੍ਰਸ਼ਾਦ ਵੀ ਲਿਆਇਆ ਬੋਤਲ ਵੀ ਨਾਲ ਹੀ ਠੇਕੇ ਤੋਂ ਵੀ ਕਈ ਦਿਨ ਹੋ ਗਏ ਗਿਆ ਨੂੰ ਫਿਰ ਕੀ ਹੋਏਗਾ ਇਸ਼ਨਾਨ ਜਿੰਨਾ ਚਿਰ ਮਨ ਦਾ ਨਹੀਂ ਹੁੰਦਾ ਉਹਨਾਂ ਚਿਰ ਗੱਲ ਨਹੀਂ ਜੀ ਬਣਨੀ ਮਨਾ ਕਿੱਥੇ ਕਿੱਥੇ ਨਹਾਏਗਾ ਕਿੰਨੇ ਕੁ ਦੇਵਤੇ ਪੂਜੇਗਾ ਕਿੰਨੇ ਕੁ ਤੀਰਥਾਂ 'ਤੇ ਨਹਾਏਗਾ ਨਾਵਣ ਕਉ ਤੀਰਥ ਘਣੇ ਮਨ ਬੌਰਾ ਰੇ ਉਹ ਕਮਲਿਆ ਮਨਾ ਆਪਣੇ ਆਪ ਨੂੰ ਕਿਹਾ ਕਮਲਿਆ ਮਨਾ ਨਾਵਣ ਕਉ ਤੀਰਥ ਘਣੇ ਮਨ ਬੌਰਾ ਰੇ ਪੂਜਣ ਕਉ ਬਹੁ ਦੇਵ ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਰੇ ਛੂਟਣ ਹਰ ਕੀ ਸੇਵ ਮਨਾ ਕਮਲਿਆ ਇੰਨੇ ਤੀਰਥ ਨੇ ਕਿੱਥੇ ਕਿੱਥੇ ਨਹਾਏਗਾ ਤੇ ਇੱਥੇ ਦੇਵਤਾ ਵੀ ਇੱਕ ਨਹੀਂ 33 ਕਰੋੜ ਦੱਸਦੇ ਨੇ ਕਿਹਨੂੰ ਕਿਹਨੂੰ ਮਨਾਏਗਾ ਇੰਨੇ ਮਨਾਏ ਨਹੀਂ ਜਾਣੇ ਇੰਨੇ ਥਾਵਾਂ 'ਤੇ ਨਹਾਤਾ ਨਹੀਂ ਜਾਣਾ ਬਸ ਤੂੰ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਮਨ ਮਹਿਸੂਸ ਕਰਨ ਲੱਗ ਜਾਏ ਮਨ ਦਾ ਇਸ਼ਨਾਨ ਹੋ ਜਾਏ ਪੂਜੋ ਹਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਗੁਰੂ ਦੇ ਆਖੇ ਲੱਗ ਜਾ ਬਸ ਇਹੀ ਇਸ਼ਨਾਨ ਹੈ ਧੂੜੀ ਦੀ ਗੱਲ ਕਹਿ ਦਿਆਂ ਫਿਰ ਗਾਂ ਕਈ ਵਾਰੀ ਭੁਲੇਖੇ ਬੜੇ ਸਾਡੇ ਮਨ 'ਚ ਪੈਂਦੇ ਜਿਵੇਂ ਹੁਣ ਆਪਾਂ ਕਿਹਾ ਨਾ ਮੋਕੋ ਕਰ ਸੰਤਨ ਕੀ ਧੂਰੇ ਤੇ ਇੱਥੇ ਬੜਾ ਵੱਡਾ ਭੁਲੇਖਾ ਪੈ ਜਾਂਦਾ ਤਾਂ ਹੀ ਅਸੀਂ ਹਰੇਕ ਦੇ ਪੈਰ ਫੜਦੇ ਹਾਂ ਵੀ ਧੂੜੀ 'ਤੇ ਲਿਖਿਆ ਬਾਣੀ 'ਚ ਸੰਤਾਂ ਦੀ ਮਿਲਣੀ ਚਾਹੀਦੀ ਹੈ ਧੂੜੀ ਮਿਲ ਜੇ ਧੂੜੀ ਮਿਲ ਜੇ ਧੂੜੀ ਮਿਲ ਜੇ ਇਹ ਮਿੱਟੀ ਨੂੰ ਧੂੜੀ ਸਮਝਦੇ ਨੇ ਕਿੱਡਾ ਭੁਲੇਖਾ ਪੈ ਗਿਆ ਅਸੀਂ ਮਿੱਟੀ ਨੂੰ ਧੂੜੀ ਸਮਝਦੇ ਹਾਂ ਵੀ ਇਹ ਹੈ ਧੂੜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਧੂੜੀ ਦਾ ਕੋਨਸੈਪਟ ਹੀ ਹੋਰ ਹੈ ਕਿੱਡਾ ਭੁਲੇਖਾ ਪੈ ਗਿਆ ਏਦਾਂ ਧੂੜੀ ਅੱਛਾ ਮੈਨੂੰ ਦੱਸੋ ਦੱਸੋ ਪਹਿਲਾਂ ਪ੍ਰਿਥੀ ਚੰਦ ਦੇ ਉੱਤੇ ਕੀ ਗੁਰੂ ਅਮਰਦਾਸ ਜੀ ਦੀ ਕਦੇ ਧੂੜ ਪਈ ਨਹੀਂ ਹੋਣੀ ਦੋ ਤਰ ਲੱਗਦਾ ਸੀ ਕਦੇ ਤੇ ਪਈ ਹੋਣੀ ਧੂੜੀ ਗੁਰੂ ਅਮਰਦਾਸ ਜੀ ਦੀ ਗੁਰੂ ਰਾਮਦਾਸ ਜੀ ਦੀ ਧੂੜੀ ਪਈ ਨਹੀਂ ਹੋਣੀ ਭਲਾ ਪੁੱਤਰ ਲੱਗਦਾ ਸੀ ਪ੍ਰਿਥੀ ਚੰਦ ਬਦਲ ਗਿਆ ਧੂੜੀ ਗੁਰੂ ਅਰਜਨ ਦੇਵ ਜੀ ਦੀ ਪਈ ਹੋਣੀ ਹੈ ਕਦੇ ਤੇ ਭਰਾ ਲੱਗਦਾ ਸੀ ਗੁਰੂ ਹਰਗੋਬਿੰਦ ਸਾਹਿਬ ਭਤੀਜੇ ਲੱਗਦੇ ਸੀ ਇਹਦੇ ਪ੍ਰਿਥੀ ਚੰਦ ਦੇ ਤਾਇਆ ਲੱਗਦਾ ਸੀ ਕੋਈ ਨਹੀਂ ਬਦਲੇ ਮਾਫ ਕਰਨਾ ਅੱਜ ਤੱਕ ਬੜੇ ਵੇਖੇ ਨੇ ਅੱਜ ਇਹਨਾਂ ਦੀ ਅਸੀਂ ਧੂੜੀ ਕਹਿੰਦੇ ਹਾਂ ਨਾ ਵੱਡੇ ਵੱਡੇ ਮਹਾਂਪੁਰਖਾਂ ਕੋਲ ਰਹਿਣ ਵਾਲੇ ਵੀ ਕਈ ਨਹੀਂ ਬਦਲੇ ਬਾਅਦ 'ਚ ਪਤਾ ਲੱਗਦਾ ਉਹਦਾ ਤਾਂ ਜੀਵਨ ਹੀ ਬਹੁਤ ਗੰਦਾ ਸੀ ਕੀ ਗੱਲ ਬਈ ਧੂੜੀ 'ਤੇ ਰੋਜ਼ ਲੈਂਦਾ ਸੀ ਧੂੜੀ ਨਹੀਂ ਬਦਲਦੀ ਧੂੜੀ ਅਸਲ ਹੈ ਕੀ ਇਹ ਸਮਝਣ ਵਾਲਾ ਵਿਸ਼ਾ ਹੈ ਹੁਣ ਇਸ ਹਿਸਾਬ ਨਾਲ ਤੇ ਗੁਰੂ ਗ੍ਰੰਥ ਸਾਹਿਬ ਦੀ ਕਦੇ ਧੂੜੀ ਮਿਲਣੀ ਵੀ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੇ ਸ਼ਬਦ ਗੁਰੂ ਹੈ ਧੂੜੀ ਕਿੱਥੋਂ ਲਈਏ ਧੂੜੀ ਤੇ ਹੈ ਹੀ ਨਹੀਂ ਨਾ ਪੈਰ ਨੇ ਤੇ ਨਾ ਧੂੜੀ ਲੱਭਣੀ ਹੈ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਚਰਨ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਧੂੜ ਹੈ ਸ਼ਬਦ 'ਚੋਂ ਨਿਚੋੜ ਜਿਹੜਾ ਨਿਕਲਦਾ ਇਹ ਧੂੜ ਹੈ ਸ਼ਬਦ ਦਾ ਮੀਨਿੰਗ ਨਿਚੋੜ ਅਰਥ ਇਹ ਹੈ ਧੂੜ, ਇਹਨੂੰ ਦਿਮਾਗ ਚ ਬਿਠਾਈਦਾ, ਇਹ ਧੂੜ ਹੈ। ਅੱਛਾ, ਸੰਤਨ ਕੀ ਧੂਰੇ ਦਾ ਮਤਲਬ ਕਿਉਂ ਕਿਹਾ? ਵੀ ਸੰਤਾਂ ਦੀ ਧੂੜੀ ਮਿਲੇ। ਤੁਸੀਂ ਜੇ ਕਿਸੇ ਗੱਡੀ ਦੀ ਧੂੜ ਲੈਣੀ ਹੋਵੇ, ਮੰਨ ਲਓ ਵੀ ਗੱਡੀ ਦੀ ਧੂੜ ਲੈਣੀ ਹੋਵੇ, ਕੀ ਕਰਨਾ ਪਏਗਾ? ਬਸ ਗੱਡੀ ਦੇ ਪਿੱਛੇ ਪਿੱਛੇ ਤੁਰੇ ਚੱਲੋ, ਆਪੇ ਹੀ ਧੂੜ ਉੱਡ ਉੱਡ ਕੇ ਪਈ ਜਾਏਗੀ। ਜੇ ਤੇਰਾ ਦਿਲ ਕਰਦਾ ਵੀ ਮੈਂ ਮੱਝਾਂ ਦੀ ਧੂੜ ਲੈਣੀ ਹੈ, ਤੇ ਮੱਝਾਂ ਦੇ ਮਗਰ ਮਗਰ ਤੁਰਿਆ ਚੱਲ। ਸਮਝਣ ਵਾਲੀ ਗੱਲ ਹੈ, ਸਮਝ ਆਏਗੀ, ਬਸ ਧੂੜ ਮਿਲ ਜਾਏਗੀ। ਸੰਤਨ ਮਤਲਬ ਸੰਗਤ, ਸੰਗਤ ਹੋ ਗਈ। ਸੰਗਤ ਦੀ ਧੂੜ ਦਾ ਮਤਲਬ ਹੈ, ਜੇ ਸੰਗਤ ਦੀ ਧੂੜ ਚਾਹੁੰਦਾ ਹੈ, ਬਸ ਸੰਗਤ ਜਿਹੜੀ ਪਿਆਰਿਆਂ ਦੀ ਸੰਗਤ ਹੈ, ਉਹਨਾਂ ਦੇ ਪਿੱਛੇ ਪਿੱਛੇ ਤੁਰਿਆ ਰਹਿ। ਮਤਲਬ ਕਹਿਣ ਦਾ ਕੀ ਹੈ? ਵੀ ਗੁਰਮੁਖਾਂ ਦੇ ਮਗਰ ਮਗਰ ਇੰਨਾ ਬੈਠਾ ਰਿਹਾ ਕਰ, ਸੰਗਤ ਕਰਦਾ ਰਿਹਾ ਕਰ। ਭਾਵ ਕਹਿਣ ਦਾ, ਧੂੜ ਆਪੇ ਹੀ ਮਿਲ ਗਈ। ਆਖੋ ਸਤਨਾਮ, ਆਹ ਧੂੜ ਮਿਲ ਰਹੀ ਹੈ ਹੁਣ ਸਾਨੂੰ, ਆਹ ਵੇਖੋ ਆਹ ਧੂੜ ਹੀ ਹੈ, ਆਹ ਮਿਲ ਰਹੀ ਹੈ। ਜੇ ਹੁਣ ਤੂੰ ਆਹ ਧੂੜ ਲੈ ਕੇ ਸੁਣਿਓ, ਆਹ ਧੂੜ ਲੈ ਕੇ ਜਿਹੜੀ ਮਿਲ ਰਹੀ ਹੈ ਸਾਨੂੰ, ਗਿਆਨ ਮਿਲ ਰਿਹਾ, ਅਕਲ ਮਿਲ ਰਹੀ ਹੈ, ਇਹ ਧੂੜ ਲੈ ਕੇ ਫਿਰ ਕਵੇਂ ਵੀ ਨਹੀਂ ਅਜੇ ਨਹੀਂ ਮਿਲੀ, ਮੈਨੂੰ ਹੋਰ ਧੂੜ ਲੈਣੀ ਹੈ, ਮੈਂ ਉਹ ਦੂਜੀ ਧੂੜ ਵੀ ਮੈਨੂੰ ਇੱਦਾਂ ਹੱਥ ਲੱਗੇ ਫਿਰ ਮੈਂ ਇੱਦਾਂ ਮੱਥੇ ਤੇ ਲਾਵਾਂਗਾ, ਫਿਰ ਵੱਡਾ ਭੁਲੇਖਾ ਹੈ, ਫਿਰ ਵੱਡਾ ਭੁਲੇਖਾ ਹੈ। ਤੇ ਜੇ ਇੱਦਾਂ ਮੰਨਦਾ ਨਾ ਵੀ ਇਹ ਧੂੜ ਹੁੰਦੀ ਹੈ, ਫਿਰ ਤੇ ਗੁਰੂ ਗ੍ਰੰਥ ਸਾਹਿਬ ਚ ਪੜ੍ਹਦੇ ਹਾਂ, ਸਾਧ ਕੀ ਧੂੜ ਕਰੋ ਇਸ਼ਨਾਨ, ਸਾਧ ਉੱਪਰ ਫਿਰ ਤੇ ਇਸ਼ਨਾਨ ਵੀ ਕਰਿਆ ਕਰ, ਕਸਰਤ ਦੀ ਅੱਧ ਪਜੱਦਾ ਕਿਉਂ ਕਰਦਾ ਹੈ? ਫਿਰ ਇਸ਼ਨਾਨ ਕਰਿਆ ਕਰ, ਧੂੜੀ ਚ ਵਿੱਚ ਲਿਖਿਆ, ਕੇਸਾਂ ਕਾ ਕਰ ਚਵਰ ਢਲਾਵਾਂ ਚਰਨ ਧੂੜ ਮੁਖ ਲਾਈ। ਕਦੇ ਕੇਸਾਂ ਦਾ ਬਣਾ ਕੇ ਚੌਰ ਕਰੇਗਾ? ਸ਼ਬਦਾਰਥ ਨਹੀਂ, ਭਾਵ ਅਰਥ ਸਮਝਣਾ ਪੈਂਦਾ ਹੈ। ਮਹਾਰਾਜ ਕਹਿਣਾ ਕੁਝ ਹੋਰ ਚਾਹੁੰਦੇ ਨੇ, ਐਗਜੈਂਪਲ ਸਮਝਣਾ ਪੈਣਾ, ਬੁੱਝਣਾ ਪੈਣਾ, ਮਹਾਰਾਜ ਕਹਿੰਦੇ ਕੀ ਨੇ ਬੁੱਝਣਾ ਹੈ। ਇੱਥੇ ਤੇ ਲਿਖਿਆ ਧੂੜ ਚ ਇਸ਼ਨਾਨ ਕਰੋ, ਫਿਰ ਕਿਵੇਂ ਕਰੋ? ਆ ਸਾਰੀ ਸੰਗਤ ਦੀ ਧੂੜ ਮੈਟ ਇਕੱਠੇ ਕਰ ਲੈਂਦੇ ਹਾਂ, ਉੱਥੇ ਡਰੰਮ ਭਰ ਕੇ ਰੱਖ ਦਿੰਦੇ ਹਾਂ, ਜਿਹੜਾ ਆਵੇ ਸਿਰ ਚ ਕੱਪ ਪਾ ਲਿਆ ਕਰੋ, ਵੀ ਚੱਕੋ ਜੀ ਇਸ਼ਨਾਨ ਹੋ ਗਿਆ ਧੂੜੀ ਨਾਲ। ਲਿਖਿਆ ਤੇ ਹੈ ਬਾਣੀ ਚ, ਫਿਰ ਕਰ ਲਓ। ਜੇ ਤੂੰ ਬਾਣੀ ਨੂੰ ਮੰਨਦਾ ਫਿਰ ਆਹ ਵੀ ਕਰਿਆ ਕਰ, ਬਾਣੀ ਚ ਤੇ ਲਿਖਿਆ ਇਸ਼ਨਾਨ ਕਰੋ, ਫਿਰ ਇਸ਼ਨਾਨ ਵੀ ਕਰ। ਧੂੜੀ ਕੀ ਹੈ ਇਹ ਚੰਗੀ ਤਰ੍ਹਾਂ ਸਮਝ ਲਓ, ਇਹ ਬਹੁਤ ਵਾਰ ਸਮਝਾਇਆ ਵੀ ਹੈ। ਵੇਖੋ, ਸੰਗਤ ਵਿੱਚ ਆਏ, ਗੁਰਬਾਣੀ ਦਾ ਸ਼ਬਦ ਸੁਣਿਆ, ਸ਼ਬਦ ਚੋਂ ਨਿਕਲਿਆ ਜਿਹੜਾ ਨਿਚੋੜ, ਮੀਨਿੰਗ, ਅਰਥ, ਉਹ ਦਿਮਾਗ ਵਿੱਚ ਫੀਡ ਕੀਤਾ, ਉਹ ਹੈ ਧੂੜ। ਧੂੜ ਕਿੱਥੇ ਲਾ ਲਈ? ਇੱਥੇ ਲਾ ਲਈ ਮੱਥੇ ਨਾਲ। ਸ਼ਬਦ ਤੋਂ ਜਿਹੜਾ ਨਿਚੋੜ ਨਿਕਲਿਆ, ਗਿਆਨ ਮਿਲਿਆ, ਉਹਨੂੰ ਮੱਥੇ ਦੇ ਵਿੱਚ ਇੱਥੇ ਦਿਮਾਗ 'ਚ ਫੀਡ ਕਰ ਲਿਆ। ਅੱਛਾ, ਫੀਡ ਕਰਨ ਤੋਂ ਬਾਅਦ ਕੀ ਹੋਇਆ? ਲੇਖ ਬਦਲ ਗਏ। ਕਿਵੇਂ ਲੇਖ? ਲੇਖ ਦਾ ਅਰਥ ਹੈ ਪਲੈਨ ਬਦਲ ਗਏ, ਵਿਚਾਰ ਬਦਲ ਗਏ। ਪਲੈਨ ਕਿੱਦਾਂ ਬਦਲਿਆ? ਆਪਾਂ ਪਲੈਨ ਬਣਾਇਆ ਸੀ ਨੌਜਵਾਨ ਨੂੰ, ਵੀਰੋ ਆਪਾਂ ਪਤਾ ਕਿੱਦਾਂ ਸੋਚ ਰਹੇ ਸੀ? ਇੱਦਾਂ ਸੋਚਿਆ ਸੀ ਵੀ ਅਗਲੇ ਐਤਵਾਰ ਖੰਨੇ ਫਲਾਣੀ ਫਿਲਮ ਲੱਗੀ ਹੈ, ਵੇਖਣ ਜਾਵਾਂਗੇ। ਪਲੈਨ ਬਣਿਆ ਹੋਇਆ ਸੀ, ਸੁਣਿਓ, ਪਲੈਨ ਬਣਿਆ ਹੋਇਆ ਸੀ। ਸੰਗਤ ਚ ਆ ਗਏ, ਸ਼ਬਦ ਹੁੰਦਾ ਚਰਨ, ਚਰਨ ਫੜ ਲਿਆ, ਸ਼ਬਦ ਸੁਣ ਲਿਆ, ਚਰਨ ਮਨ ਨੇ ਫੜ ਲਿਆ, ਸੁਰਤ ਨੇ ਸੁਣ ਲਿਆ ਸ਼ਬਦ, ਸ਼ਬਦ ਸੁਰਤ ਨੇ ਸੁਣ ਲਿਆ, ਸਮਝ ਲਓ ਚਰਨ ਫੜ ਲਿਆ, ਗੁਰੂ ਗ੍ਰੰਥ ਸਾਹਿਬ ਦਾ ਚਰਨ ਫੜ ਲਿਆ, ਸ਼ਬਦ ਸੁਣ ਲਿਆ ਮਨ ਨੇ, ਸ਼ਬਦ ਚੋਂ ਜਿਹੜਾ ਨਿਚੋੜ ਨਿਕਲਿਆ ਉਹ ਆਪਾਂ ਦਿਮਾਗ 'ਚ ਫੀਡ ਕਰ ਲਿਆ ਵੀ ਇੱਦਾਂ ਨਹੀਂ ਇੱਦਾਂ ਕਰਨਾ, ਇੱਦਾਂ ਨਹੀਂ ਇੱਦਾਂ ਕਰਨਾ। ਹੁਣ ਕੀ ਹੋ ਗਿਆ? ਹੁਣ ਕਹਿੰਦਾ ਨਾ ਨਾ ਨਾ, ਆਪਾਂ ਅਗਲੇ ਐਤਵਾਰ ਖੰਨੇ ਨਹੀਂ ਜਾਣਾ, ਆਪਾਂ ਫਿਲਮ ਵੇਖਣ ਨਹੀਂ ਜਾਣਾ, ਕੀ ਕਰਨਾ ਹੈ? ਫਤਿਹਗੜ੍ਹ ਸਾਹਿਬ ਜਾਵਾਂਗੇ, ਨਾਲੇ ਤੇ ਘੰਟਾ ਸ਼ਾਮ ਨੂੰ ਕਥਾ ਸੁਣਾਂਗੇ ਤੇ ਨਾਲੇ ਘੰਟਾ ਸੇਵਾ ਕਰਕੇ ਆਵਾਂਗੇ। ਹੁਣ ਕੀ ਹੋਇਆ? ਸੰਗਤ 'ਚ ਆ ਕੇ ਸ਼ਬਦ ਚਰਨ ਫੜਿਆ, ਸ਼ਬਦ ਸੁਣਿਆ ਮਨ ਨੇ, ਤੇ ਜਿਹੜਾ ਨਿਚੋੜ ਨਿਕਲਿਆ ਸ਼ਬਦ ਦਾ ਰਿਜ਼ਲਟ, ਉਹ ਫੀਡ ਕਰ ਲਿਆ ਬ੍ਰੇਨ ਵਿੱਚ, ਮੱਥੇ ਤੇ ਲਾ ਲਿਆ, ਧੂੜ ਲਾ ਲਈ, ਧੂੜ ਮੱਥੇ ਤੇ ਲਾ ਲਈ, ਹੁਣ ਸੋਚ ਬਦਲ ਗਈ। ਪਹਿਲਾਂ ਕੀ ਕਹਿੰਦਾ ਸੀ? ਕਹਿੰਦਾ ਸੀ ਫਿਲਮ ਵੇਖਣ ਜਾਵਾਂਗੇ, ਹੁਣ ਕਹਿੰਦਾ ਫਤਿਹਗੜ੍ਹ ਸਾਹਿਬ ਜਾਵਾਂਗੇ, ਪਲੈਨ ਬਦਲ ਗਿਆ। ਮਤਲਬ ਕੀ? ਲਓ ਜੀ, ਗੁਰੂ ਦੇ ਸ਼ਬਦ ਨੇ ਲੇਖ ਹੀ ਬਦਲ ਦਿੱਤੇ। ਆਖੋ ਸਤਨਾਮ। ਹਾਂ, ਲੇਖ ਬਦਲ ਗਏ, ਲੇਖ ਏਦਾਂ ਬਦਲਦੇ ਨੇ। ਹੁਣ ਵੇਖੋ ਜੀ, ਕਿੰਨੇ ਤੁਹਾਡੇ ਚ ਵੀਰ ਨੇ ਜਿਨ੍ਹਾਂ ਦੇ ਲੇਖ ਬਦਲੇ ਨੇ? ਪਹਿਲਾਂ ਲੇਖ ਕੁਝ ਹੋਰ ਹੁੰਦੇ ਸੀ, ਹੁਣ ਬਦਲ ਗਏ। ਧੂੜੀ ਸਤਿਗੁਰਾਂ ਦੇ ਬਚਨ ਸੁਣ ਸੁਣ ਕੇ, ਗੁਰਬਾਣੀ ਸੁਣ ਕੇ, ਗੁਰਬਾਣੀ ਦਾ ਗਿਆਨ ਸੁਣ ਕੇ ਬਦਲੇ ਨੇ, ਜਿੰਨੇ ਬਦਲੇ ਨੇ ਸਭ ਦੇ ਲੇਖ ਬਦਲਤੇ, ਗਿਆਨ ਨੇ, ਧੂੜੀ ਨੇ ਬਦਲੇ ਨੇ, ਅਸਲੀ ਧੂੜੀ ਹੈ। ਇਦਾਂ ਬਦਲ ਦਿੰਦੇ ਨੇ। ਜੇ ਉਦਾਂ ਬਦਲਦੇ ਨੇ ਫਿਰ ਇੱਥੋਂ ਮੈਟ ਤੋਂ ਇਕੱਠੀ ਕਰਕੇ ਲੈ ਜਾਈ, ਤੇਰਾ ਪਿਓ ਸ਼ਰਾਬ ਪੀਂਦਾ ਸੁੱਤੇ ਪਏ ਨੂੰ ਬੇਹੋਸ਼ ਕਰਕੇ ਉਹਦੇ ਮੱਥੇ 'ਤੇ ਕਸਾਈ ਜਾਈ, ਇੱਦਾਂ ਕਰਕੇ ਬੀਬੀਆਂ ਲੈ ਜਾਓ ਇਕੱਠੀ ਕਰਕੇ, ਘਰ ਵਾਲੇ ਪੀਂਦੇ ਨੇ ਨਾ, ਤੇਰਾ ਇੱਦਾਂ ਉਹਦੇ ਸਿਰ 'ਤੇ ਇੱਦਾਂ ਰਗੜੀ ਜਾਇਓ, ਭਾਵੇਂ ਲਹੂ ਕੱਢ ਦਿਓ ਰਗੜ ਰਗੜ ਕੇ, ਖੂਨ ਕੱਢ ਦਿਓ ਇੱਦਾਂ, ਸਵੇਰੇ ਜੁੱਤੀ ਲਾ ਲੈਗਾ ਹੋਏਗਾ ਫਿਰ ਇੱਦਾਂ। ਜਿਨ੍ਹਾਂ ਦੀਆਂ ਘਰ ਵਾਲੀਆਂ ਲੜਦੀਆਂ ਨੇ ਫਿਰ ਲੈ ਜਾਓ ਕੱਲ੍ਹ ਨੂੰ, ਅੱਜ ਤੁਸੀਂ ਲੈ ਜਾਓ ਚੁੱਕ ਕੇ, ਵੇਖਿਓ ਫਿਰ। ਇਹ ਸਮਝਣਾ ਪੈਣਾ ਹੈ ਭਾਵ, ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਨੇ, ਧੂੜੀ ਲੇਖ ਮਿਟਾ ਦਿੰਦੀ ਹੈ ਪਰ ਜੇ ਅਸਲੀ ਮਿਲੀ ਹੋ, ਅਸਲ ਧੂੜ ਤੱਕ ਮਨ ਪਹੁੰਚਦਾ ਹੈ। ਇਹ ਤਨ ਦਾ ਵਿਸ਼ਾ ਹੈ, ਇਹ ਤੇ ਤਨ ਤੇ ਲੱਗੀ ਹੈ, ਸਰੀਰ ਤੇ ਮਨ ਨੇ ਸੁੱਚਾ ਹੋਣਾ ਹੈ, ਮਨ ਨੇ ਸੁਧਰਨਾ ਹੈ। ਮਨ ਤੱਕ ਧੂੜੀ ਉਹ ਜਾਣੀ ਹੈ, ਇਹ ਨਹੀਂ ਜਾਣੀ, ਇਹ ਤੇ ਤਨ ਤੇ ਰਹਿਣੀ ਹੈ, ਸਰੀਰ ਦੀ ਇਹ ਇੱਥੇ ਤੱਕ ਲੱਗੇਗੀ, ਮੱਥੇ ਤੱਕ, ਉਹਨੇ ਅੰਦਰ ਤੱਕ ਜਾਣਾ, ਦਿਮਾਗ 'ਚ ਪਹੁੰਚਣਾ ਗਿਆਨ ਨੇ। ਤਾਂ ਹੀ ਤੇ ਸ਼ਰਾਬ ਦੀ ਸਖਤ ਮਨਾਹੀ ਹੈ, ਨਸ਼ਾ ਕਿਸੇ ਤਰ੍ਹਾਂ ਦਾ ਨਹੀਂ ਕਰਨਾ। ਕਿਉਂ? ਕਿਉਂਕਿ ਨਸ਼ਾ ਬ੍ਰੇਨ ਨੂੰ ਡੈੱਡ ਕਰਦਾ ਹੈ, ਤੇ ਡੈੱਡ ਮਾਈਂਡ ਨੇ ਜਿਹੜੇ ਲੋਕ, ਬ੍ਰੇਨ ਡੈੱਡ ਨੇ ਜਿਨ੍ਹਾਂ ਦੇ, ਉਹ ਗੁਰਬਾਣੀ ਸਮਝ ਨਹੀਂ ਸਕਦੇ, ਗਿਆਨ ਸਮਝ ਨਹੀਂ ਸਕਣਾ। ਤਾਂ ਸਖਤੀ ਨਾਲ ਸ਼ਰਾਬ ਦੀ ਮਨਾਹੀ ਹੈ, ਨਸ਼ਾ ਨਹੀਂ ਕਰਨਾ। ਕਿਉਂ? ਕਿਉਂਕਿ ਗੁਰਮਤ ਸਮਝਣ ਦਾ ਵਿਸ਼ਾ ਹੈ, ਸਮਝ ਤੈਨੂੰ ਆਉਣੀ ਨਹੀਂ, ਸਮਝ ਨਹੀਂ ਆਉਣੀ। ਜੇ ਨਸ਼ਾ ਕੋਈ ਵੀ ਕਰੇਗਾ, ਕੋਈ ਵੀ ਨਸ਼ਾ ਕਰਦਾ ਜਿਹੜਾ ਬੰਦਾ, ਉਹ ਧਿਆਨ ਨਾਲ ਬਾਣੀ ਨੂੰ ਸਮਝ ਨਹੀਂ ਸਕਦਾ, ਉਹਦੀ ਮੱਤ ਹਿੱਲਦੀ ਹੈ, ਅੰਦਰੋਂ ਹਿੱਲ ਜਾਂਦਾ ਉਹ। ਬਸ ਧਿਆਨ ਨਾਲ ਸਮਝਣ ਵਾਸਤੇ ਅਸੀਂ ਕੋਈ ਨਸ਼ਾ ਨਾ ਕਰੀਏ, ਕਿਸੇ ਤਰ੍ਹਾਂ ਦਾ ਬਾਹਰੋਂ ਨਸ਼ਾ ਨਹੀਂ ਕੋਈ ਲੈਣਾ, ਬਸ ਗਿਆਨ ਲਓ, ਸਮਝ ਲਓ, ਕਮਾਲ ਹੋ ਜਾਂਦੀ ਹੈ। ਇਹ ਵੀ ਇੱਕ ਨਸ਼ਾ ਹੈ, ਗੁਰੂ ਦੇ ਗਿਆਨ ਦਾ ਨਸ਼ਾ ਹੈ। ਜਦੋਂ ਅਸੀਂ ਧਿਆਨ ਨਾਲ ਬਾਣੀ ਨੂੰ ਸਮਝਦੇ ਹਾਂ, ਬਸ ਫਿਰ ਉਹ ਤੇ ਰੰਗ ਹੀ ਵੱਖਰਾ, ਜਿਉਣ ਦਾ ਚੱਜ ਆ ਜਾਂਦਾ, ਅਕਲ ਆ ਜਾਂਦੀ ਹੈ, ਫਿਰ ਲੇਖ ਬਦਲਦਾ ਹੈ। ਤੂੜੀ ਨੇ ਲੇਖ ਮਟਾਤਾ ਮਾੜਿਆ ਕਰਮਾਂ ਦਾ, ਤੂੜੀ ਨੇ ਲੇਖ ਮਟਾਇਆ ਮਾੜਿਆ ਕਰਮਾਂ ਦਾ, ਤੂੜੀ ਨੇ ਲੇਖ ਪੜੋ ਜੀ, ਤੂੜੀ ਨੇ ਲੇਖ ਗੱਜ ਕੇ, ਉਹ ਤੂੜੀ ਨੇ ਲੇਖ ਮਟਾਇਆ ਮਾੜਿਆ ਕਰਮਾਂ ਦਾ, ਤੂੜੀ ਨੇ ਲੇਖ ਮਟਾਇਆ ਮਾੜਿਆ ਕਰਮਾਂ ਦਾ, ਤੂੜੀ ਨੇ ਲੇਖ ਮਟਾਇਆ ਮਾੜਿਆ ਕਰਮਾਂ ਦਾ, ਤੂੜੀ ਨੇ ਲੇਖ ਮਟਾਇਆ ਮਾੜਿਆ ਕਰਮਾਂ ਦਾ, ਲੇਖ ਮਟਾਇਆ ਮਾੜਿਆ ਕਰਮਾਂ ਦਾ, ਤੂੜੀ ਨੇ ਲੇਖ ਮਟਾਇਆ ਮਾੜਿਆ ਕਰਮਾਂ ਦਾ, ਉਹ ਤੂੜੀ ਨੇ ਲੇਖ ਮਟਾਇਆ ਤੂੜੀ ਨੇ ਲੇਖ, ਤੂੜੀ ਨੇ ਲੇਖ ਮਟਾਇਆ, ਤੂੜੀ ਨੇ ਲੇਖ ਮਟਾਇਆ, ਮਾਂਜੇ ਨਾ ਰਹੀਏ ਬਈ। ਉਹ ਤੂੜੀ ਨੇ ਲੇਖ, ਤੂੜੀ ਨੇ ਲੇਖ ਮਟਾਇਆ, ਤੂੜੀ ਨੇ ਲੇਖ ਮਟਾਇਆ, ਤੂੜੀ ਨੇ ਲੇਖ ਮਟਾਇਆ, ਬੋਲੋ ਕੁੜੀ ਨੇ ਲੇਖ ਮਟਾਇਆ ਮਾੜੇ ਕਰਮਾਂ ਦਾ, ਕੁੜੀ ਨੇ ਲੇਖ ਮਟਾਇਆ ਮਾੜੇ ਕਰਮਾਂ ਦਾ, ਏਦਾਂ ਧੂੜੀ ਲੇਖ ਬਦਲੇਗੀ। ਅਸਲੀ ਧੂੜੀ ਤੱਕ ਪਹੁੰਚੋ, ਅਸਲੀ ਧੂੜੀ ਸ਼ਬਦ ਗੁਰੂ ਜੀ ਦਾ ਚਰਨ ਹੈ, ਗੁਰ ਕੇ ਚਰਨ ਹਿਰਦੈ ਧਿਆਏ। ਇਹ ਬਹੁਤ ਵਾਰ ਕਹਿੰਦਾ ਮੈਂ, ਚਰਨ ਫੜ ਲਓ, ਚਰਨ ਗੁਰੂ ਗ੍ਰੰਥ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਦਾ ਚਰਨ ਜਿਹੜਾ ਮਨ ਨੇ ਫੜਨਾ ਹੈ, ਮਨ ਨੇ ਚਰਨ ਗੁਰੂ ਸਾਹਿਬ ਜੀ ਦਾ ਫੜ ਲੈਣਾ ਹੈ। ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਲੋਇਨ ਸੁਰਤ ਅੱਖਾਂ ਬਣਾਉਣੀਆਂ ਨੇ, ਸੁਰਤ ਹੈ ਜਿਹੜੀ ਇਹ ਅੱਖਾਂ ਨੇ ਜਿਨ੍ਹਾਂ ਨੇ ਗੁਰੂ ਵੇਖਣਾ ਹੈ। ਭੈ ਕੇ ਚਰਨ ਨੇ, ਭੈ ਕੇ ਅੰਦਰ ਰੱਬ ਦਾ ਭੈ ਬਣ ਗਿਆ ਤੇ ਸਮਝ ਲਓ ਚਰਨ ਬਣ ਗਏ, ਹੁਣ ਵਧਣ ਲੱਗ ਗਏ ਰੱਬ ਵੱਲ। ਜਿਹੜਾ ਬੰਦਾ ਪਰਮਾਤਮਾ ਦੇ ਅੰਦਰੋਂ ਪਰਮਾਤਮਾ ਨੂੰ ਮੰਨਦਾ ਹੈ, ਅੰਦਰੋਂ ਫੀਲ ਕਰਦਾ ਹੈ, ਭੈ ਕੇ ਚਰਨ ਕਰ ਭਾਵ ਕੇ, ਭਾਵਨਾ ਦੇ ਹੱਥ, ਭਾਵਨਾ ਬਣਾ ਸ਼ਬਦ ਦੇ ਉੱਤੇ, ਸਮਝ ਲਓ ਹੱਥਾਂ ਨੇ ਚਰਨ ਫੜ ਲਏ। ਗੁਰਮੂਰਤ ਗੁਰ ਸ਼ਬਦ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਬਸ ਸਤਿਗੁਰਾਂ ਦੇ ਚਰਨਾਂ ਨੂੰ ਹਿਰਦੇ ਵਿੱਚ ਬਸ ਸ਼ਬਦ ਨੂੰ ਫੜ ਲੈ। ਧੂੜ ਹੈ ਜਿਹੜੀ ਇਹ ਮੱਥੇ ਨਾਲ ਐਸੀ ਲਾ, ਫੀਡ ਕਰ ਲੈ ਬਚਨਾਂ ਨੂੰ ਜਿਹੜੇ ਗੁਰੂ ਜੀ ਕਹਿੰਦੇ ਨੇ। ਬਾਬਾ ਪਲੈਨ ਬਦਲ ਗਏ, ਸਾਰੀ ਜ਼ਿੰਦਗੀ ਬਦਲ ਗਈ, ਬਸ ਫਿਰ ਕਰਾ ਮਾਂ ਤੈਨੂੰ ਕਹਿੰਦੇ ਨੇ। ਤਾਂ ਕਰਕੇ ਜੀ ਜਿਹੜਾ ਹੁਣ ਵੇਖੋ ਗੁਰੂ ਦਾ ਸ਼ਬਦ ਫੜ ਲਵੇ, ਸਮਝ ਲਵੇ, ਫਿਰ ਜਿਵੇਂ ਆਪਾਂ ਸ਼ੁਰੂ ਵਿੱਚ ਸ਼ਬਦ ਪੜ੍ਹਿਆ, ਠਾਕੁਰ ਗਾਈਏ ਆਤਮ ਰੰਗ, ਉੱਤੋਂ ਉੱਤੋਂ ਨਹੀਂ ਦਿਖਾਵਾ ਨਾ ਕਰੇ, ਦਿਲੋਂ ਗਾਏ ਦਿਲੋਂ, ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ। ਸਹਿਜੇ ਹੀ ਉਹਨੂੰ ਪਰਮਾਤਮਾ ਜੀ ਨੇੜੇ ਨੇੜੇ ਲੱਗਣ ਲੱਗ ਜਾਂਦਾ, ਵਾਹਿਗੁਰੂ ਨੇੜੇ ਦਿਸਣ, ਜਦੋਂ ਮਨੋ ਗਾਣ ਲੱਗ, ਮਨੋ ਗਾਉਂਦਾ ਜਦੋਂ। ਜਿਵੇਂ ਮੈਂ ਕੱਲ ਵੀ ਅਰਜ਼ ਕੀਤੀ ਸੀ ਨਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਜਦੋਂ ਰੱਬ ਦੀ ਸਿਫਤ ਕਰੇਗਾ ਫਿਰ ਸਾਵਧਾਨ ਇਕਾਗਰ ਚੀਤ, ਬੰਦਾ ਆਪਣੇ ਕਰਮਾਂ ਪ੍ਰਤੀ ਸਾਵਧਾਨ ਹੋ ਜਾਏਗਾ, ਵਿਚਾਰਾਂ ਪ੍ਰਤੀ ਵੀ ਮੇਰੇ ਅੰਦਰ ਵਿਚਾਰ ਕਿੱਦਾਂ ਦੇ ਚੱਲਦੇ ਨੇ, ਸਾਵਧਾਨ ਹੋ ਜਾਏਗਾ, ਇਕਾਗਰ ਚੀਤ, ਚਿੱਤ ਇਕਾਗਰ ਹੋਣ ਲੱਗ ਜਾਏਗਾ ਉਹਦਾ, ਜਦੋਂ ਪ੍ਰਭੂ ਦੀ ਉਸਤਤ ਕਰਦਾ, ਰੱਬ ਦੀ ਸਿਫਤ ਕਰਦਾ ਮਨੋ। ਠਾਕੁਰ ਗਾਈਏ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ। ਪਰ ਜਿਹਨੂੰ ਇਹ ਰੰਗ ਚੜ ਜਾਏ, ਮਨੋ ਜਾ ਕਹੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਮਾ। ਉਹ ਹੈ ਜੀ ਸੂਰਮਾ, ਸੂਰਮਾ ਉਹ ਹੈ ਜਿਹਨੂੰ ਰੰਗ ਲੱਗਿਆ ਨਾਮ ਦਾ। ਰੰਗ ਦਾ ਅਰਥ ਜਿੱਥੇ ਵੀ ਗੁਰਬਾਣੀ 'ਚ ਰੰਗ ਆਏਗਾ ਉਹਦਾ ਅਰਥ ਪੇਂਟ ਨਹੀਂ ਹੈ, ਰੰਗ ਦਾ ਅਰਥ ਹੈ ਪ੍ਰੇਮ। ਰੰਗ ਜਿਹਨੂੰ ਚੜ੍ਹਿਆ ਹੈ ਉਹ ਹੈ ਸੂਰਮਾ। ਜ਼ਰੂਰੀ ਨਹੀਂ ਵੀ ਸਰੀਰ ਕਰਕੇ ਤਕੜਾ ਹੈ, ਉਹ ਹਾਕੀ ਚੁੱਕੀ ਫਿਰਦਾ ਹੈ, ਉਹ ਬੰਦੂਕ ਚੱਕੀ ਫਿਰਦਾ ਹੈ, ਨਾ ਨਾ, ਉਹ ਸੂਰਮਾ ਹੀ ਜਾਣੋ ਜਿਹਨੂੰ ਕਲ ਆ ਇਹੋ ਜਿਹੇ ਸਮੇਂ ਵਿੱਚ, ਇਹ ਕਹਿ ਲਓ ਮਾਹੌਲ ਵਿੱਚ, ਯੁੱਗ ਮਾਹੌਲ ਕਹਿ ਲਓ, ਵੀ ਜਿਹਨੂੰ ਨਾਮ ਦਾ ਰੰਗ ਚੜ੍ਹਿਆ ਹੋਇਆ। ਜਾ ਕੋ ਹਰ ਰੰਗ ਲਾਗੂ ਇਸ ਯੁਗ ਮੈਂ ਹੈ, ਸੋ ਕਹੀਅਤ ਹੈ ਸੂਰਾ। ਜਿਹਨੇ ਆਪਣੇ ਆਪ ਨੂੰ ਜਿੱਤ ਲਿਆ, ਆਤਮ ਜਿਣਾ ਹੈ, ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ। ਜਿਹਨੇ ਆਪਣੇ ਆਪ ਨੂੰ ਜਿੱਤ ਲਿਆ ਸਾਰਾ ਕੁਝ ਹੀ ਉਹਦੇ ਵਸ 'ਚ ਆ ਗਿਆ। ਪਰ ਉਹ ਕਰ ਕੌਣ ਸਕਦਾ ਹੈ? ਜਿਹਦਾ ਗੁਰੂ ਪੂਰਾ ਹੋਵੇ, ਜਿਹਨੂੰ ਪੂਰਾ ਗੁਰੂ ਮਿਲਿਆ ਹੋਵੇ, ਉਹ ਹੈ ਸੂਰਮਾ। ਪੂਰਾ ਗੁਰੂ ਰੰਗ ਚਾੜਦਾ ਨਹੀਂ ਤੇ ਰੰਗ ਨਹੀਂ ਚੜ੍ਹਦਾ, ਗਿਆਨ ਬਿਨਾਂ ਧਿਆਨ ਨਹੀਂ ਲੱਗਦਾ। ਗੁਰਬਾਣੀ ਦਾ ਗਿਆਨ ਲੈਂਦਾ ਹੈ ਵਾ ਫਿਰ ਰੰਗ ਚੜ੍ਹ ਜਾਂਦਾ ਹੈ, ਐਸਾ ਰੰਗ ਜਿਹੜਾ ਕਦੇ ਲਹਿੰਦਾ ਨਹੀਂ। ਇਹਦੇ ਵਿੱਚ ਸੁਣਿਓ ਤਿੰਨ ਗੱਲਾਂ ਆ ਗਈਆਂ। ਇੱਕ ਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੀ ਸਿਫਤ, ਪਰਮਾਤਮਾ ਦਾ ਰੰਗ ਇੱਕ ਗੱਲ। ਦੂਜੇ ਨੰਬਰ ਤੇ ਸ਼ਬਦ ਵਿੱਚ ਹੈ ਗੁਰੂ ਦੀ ਸਿਫਤ ਸਲਾਹ, ਜਾ ਕਾ ਸਤਿਗੁਰ ਪੂਰਾ, ਪਰਮਾਤਮਾ ਤੇ ਗੁਰੂ। ਤੇ ਤੀਜੇ ਨੰਬਰ ਤੇ ਕਹਿੰਦੇ ਜਨ ਕੇ ਚਰਨ ਵਸਹਿ ਮੇਰੇ ਹੀਰ। ਹੁਣ ਸੰਗਤ ਵਿੱਚ ਆ ਗੁਰੂ ਨਾਲ ਪਿਆਰ ਪਏਗਾ, ਬਸ ਜਦੋਂ ਸਤਿਗੁਰੂ ਪੂਰਾ ਮਿਲ ਪਿਆ ਤੇ ਫਿਰ ਪਰਮਾਤਮਾ ਨਾਲ ਪਿਆਰ ਪਏਗਾ। ਤਿੰਨੇ ਗੱਲਾਂ ਇਕੱਠੀਆਂ ਕਰਤੀਆਂ ਇੱਕੇ ਸ਼ਬਦ 'ਚ, ਸਤ ਸੰਗਤ ਦੀ ਮਹਾਨਤਾ ਵੀ ਦੱਸਤੀ, ਸਤਿਗੁਰੂ ਦੀ ਮਹਾਨਤਾ ਵੀ ਦੱਸਤੀ ਤੇ ਪਰਮਾਤਮਾ ਦੀ ਸਿਫਤ ਵੀ, ਤਿੰਨੇ ਗੱਲਾਂ ਇੱਕੋ ਸ਼ਬਦ 'ਚ ਆ ਗਈਆਂ। ਜਨ ਕੇ ਚਰਨ ਵਸਹਿ ਮੇਰੇ ਹੀਰ ਸੰਗ ਪਨੀਤਾ ਦੇਹੀ ਜਿਨ੍ਹਾਂ ਦੀ ਸੰਗਤ ਕਰਕੇ ਮੈਂ ਪਵਿੱਤਰ ਹੋ ਗਿਆ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਇਹ ਇਹ ਪਰਮਾਤਮਾ ਜੀ ਦੀ ਸਿਫਤ ਸਲਾਹ ਕਰਨ ਲਈ ਸਤਿਗੁਰੂ ਚਾਹੀਦਾ ਤੇ ਸਤਿਗੁਰੂ ਨਾਲ ਪਿਆਰ ਕਰਨ ਲਈ ਸੰਗਤ ਚਾਹੀਦੀ ਹੈ ਸੰਗਤ ਵਿੱਚ ਆ ਕੇ ਅੱਗੇ ਤੋਂ ਅੱਗੇ ਫਿਰ ਲੜੀ ਨਾਲ ਇਹ ਕੜੀ ਨਾਲ ਕੜੀ ਜੁੜਦੀ ਜਾਂਦੀ ਹੈ ਸੰਗਤ ਵਿੱਚ ਆ ਕੇ ਇਦਾਂ ਸੁਣ ਸੁਣ ਕੇ ਫਿਰ ਬਾਣੀ ਦਾ ਪਿਆਰ ਪੈਂਦਾ ਫਿਰ ਕਈ ਸੱਜਣ ਤੁਹਾਡੇ 'ਚ ਮਿਲਦੇ ਨੇ ਸਹਿਜ ਪਾਠ ਰੱਖਦੇ ਹਾਂ ਸਹਿਜ ਪਾਠ ਕਰਦੇ ਹਾਂ ਸਾਡਾ ਸਹਿਜ ਪਾਠ ਚੱਲਦਾ ਰਹਿੰਦਾ ਆਹ ਜਦੋਂ ਗੱਲ ਸੁਣਦਾ ਮਨ ਖਿੜ ਜਾਂਦਾ ਸਹਿਜ ਪਾਠ ਅਸੀਂ ਰੱਖੀ ਰੱਖਦੇ ਆਹਾ ਲੈ ਕਿਉਂਕਿ ਸਾਡਾ ਉੱਤੋਂ ਦਿਖਾਵਾ ਹੈ ਪਰ ਬਾਣੀ ਪੜ੍ਹੀ ਬਿਨਾਂ ਰੱਬ ਨਾਲ ਪਿਆਰ ਹੀ ਨਹੀਂ ਪੈ ਸਕਦਾ ਜਿਹੜਾ ਨਹੀਂ ਪੜ੍ਹ ਸਕਦਾ ਸੁਣ ਲਿਆ ਕਰੇ ਪਰ ਬਾਣੀ ਸੁਣੇ ਜ਼ਰੂਰ ਤਾਂ ਪਿਆਰ ਪੈਂਦਾ ਤੇ ਜਿਹਦਾ ਪੈ ਗਿਆ ਉਹ ਫਿਰ ਸਰੀਰਾਂ ਪਿੱਛੇ ਉਹਨੇ ਕੀ ਫਿਰਨਾ ਭਟਕਣਾ ਭਟਕਦਾ ਉਹ ਮਟੀਰੀਅਲ ਦੇ ਪਿੱਛੇ ਪਦਾਰਥਾਂ ਪਿੱਛੇ ਕੀ ਫਿਰੇਗਾ ਉਹ ਤੇ ਰੱਬ ਦਾ ਇੰਨਾ ਸੱਚਾ ਆਸ਼ਕ ਹੋ ਜਾਂਦਾ ਹੈ ਆਪਣੀ ਜਾਨ ਵੀ ਵਾਰਨ ਤੱਕ ਤੁਰ ਪੈਂਦਾ ਥੋੜ੍ਹਾ ਜਿਹਾ ਅੱਜ ਪ੍ਰਸੰਗ ਲੈਂਦੇ ਹਾਂ ਨਾਲ ਕਿਉਂਕਿ ਗੁਰਬਾਣੀ ਦੀ ਵਿਚਾਰ ਸਮਝਣ ਵਾਲੇ ਗੁਰਮੁਖ ਬੜੇ ਪਿਆਰ ਵਾਲੇ ਹੁੰਦੇ ਨੇ ਪਰ ਨਾਲ ਆਪਾਂ ਇੱਕ ਇਤਿਹਾਸਕ ਪ੍ਰਸੰਗ ਵੀ ਥੋੜ੍ਹਾ ਜਿਹਾ ਅੱਜ ਇਸੇ ਜੋ 20ਵੀਂ ਸਦੀ ਆਪਾਂ ਜਿਹੜੀ ਲੰਘੀ ਹੈ 1900 ਤੋਂ ਲੈ ਕੇ 2000 ਤੱਕ 20ਵੀਂ ਸਦੀ ਸੀ 20ਵੀਂ ਸਦੀ ਦੇ ਮਹਾਨ ਸਿੱਖ ਜਿਨ੍ਹਾਂ ਨੂੰ ਅਸੀਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਕਹਿੰਦੇ ਹਾਂ ਉਹ 20ਵੀਂ ਸਦੀ ਦੇ ਸਿੱਖ ਸੀ ਨਾ 19ਵੀਂ ਸਦੀ ਨਹੀਂ ਸੀ 20ਵੀਂ ਸੀ ਹੁਣ 21ਵੀਂ ਚੱਲਦੀ ਹੈ ਉਹ 20ਵੀਂ ਸੀ ਹੁਣ 21ਵੀਂ ਚੱਲ ਰਹੀ ਹੈ ਇਸੇ 20ਵੀਂ ਸਦੀ ਦੇ ਵਿੱਚ ਇੱਕ ਸਾਕਾ ਹੋਇਆ ਨਨਕਾਣਾ ਸਾਹਿਬ ਦਾ ਸਾਕਾ ਉਸ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਇੱਕ ਸਭ ਤੋਂ ਛੋਟੀ ਉਮਰ ਦਾ 9 ਸਾਲ ਦਾ ਸ਼ਹੀਦ ਹੋਇਆ ਭਾਈ ਦਰਬਾਰਾ ਸਿੰਘ ਭਾਈ ਦਰਬਾਰਾ ਸਿੰਘ 9 ਸਾਲ ਦੀ ਉਮਰ ਸੀ ਸਾਹਿਬਜ਼ਾਦਾ ਜੋਰਾਵਰ ਸਿੰਘ ਜਿੰਨੀ ਉਮਰ ਸੀ ਜੋਰਾਵਰ ਸਿੰਘ ਜੀ ਹੁਣ ਵੇਖਿਓ ਧਿਆਨ ਨਾਲ ਗੱਲ ਸਮਝਿਓ ਇਹ ਜਰਗ ਪਿੰਡ ਦੇ ਰਹਿਣ ਵਾਲਾ ਸੀ ਭਾਈ ਕੇਰ ਸਿੰਘ ਨਾਂ ਸੀ ਪਿਤਾ ਦਾ ਨਾਂ ਸੀ ਜੀਵਨ ਸਿੰਘ ਮਾਤਾ ਦਾ ਨਾਂ ਸੀ ਹਰਨਾਮ ਕੌਰ ਤੇ ਮੈਂ ਨਾਂ 2-3 ਲੈ ਦਿੰਦਾ ਫਿਰ ਥੋੜ੍ਹਾ ਜਿਹਾ ਦਿਮਾਗ 'ਚ ਰਹਿੰਦੀ ਹੈ ਗੱਲ ਜੀਵਨ ਸਿੰਘ ਦੇ ਘਰ ਪੁੱਤਰ ਹੋਇਆ ਕੇਰ ਸਿੰਘ ਜਰਗ ਪਿੰਡ ਪਟਿਆਲਾ ਰਿਆਸਤ 'ਚ ਪੈਂਦਾ ਜਰਗ ਇੱਥੋਂ ਦੀ ਗੱਲ ਇੱਥੇ ਜੰਮਿਆ ਸੀ ਸ਼ਹੀਦੀ ਨਨਕਾਣਾ ਸਾਹਿਬ ਹੋਈ ਹੈ ਪਹਿਲਾ ਜਨਮ ਇੱਥੇ ਹੋਇਆ ਬਾਅਦ 'ਚ ਉਸ ਇਲਾਕੇ 'ਚ ਵੱਸ ਗਏ ਜਾ ਕੇ ਸ਼ੇਖੂਪੁਰ ਜ਼ਿਲ੍ਹੇ 'ਚ ਜਨਮ ਇੱਥੋਂ ਦਾ ਹੈ ਦਰਬਾਰਾ ਸਿੰਘ ਦਾ ਜਨਮ ਵੀ ਇੱਥੋਂ ਦਾ ਹੈ ਕੇਰ ਸਿੰਘ ਦਾ ਵੀ ਉਹਦੇ ਪਿਤਾ ਦਾ ਵੀ ਤੇ ਪੁੱਤਰ ਦਾ ਵੀ ਜਿਹੜੇ ਸ਼ਹੀਦ ਹੋਏ ਨੇ ਨਨਕਾਣਾ ਸਾਹਿਬ ਦੇ ਸਾਕੇ 'ਚ ਪਿਓ ਦਾ ਨਾਂ ਕੇਰ ਸਿੰਘ ਹੈ ਪੁੱਤਰ ਦਰਬਾਰਾ ਸਿੰਘ ਕੇਰ ਸਿੰਘ ਦਾ ਜਨਮ 1869 ਈਸਵੀ 'ਚ ਹੁੰਦਾ 79 ਵਿੱਚ 69 ਜੀਵਨ ਸਿੰਘ ਦੇ ਘਰ ਹਰਨਾਮ ਕੌਰ ਦੀ ਕੁੱਖੋਂ ਮਾਤਾ ਹਰਨਾਮ ਕੌਰ ਹੈ ਹੁਣ ਘਰ ਵਿੱਚ ਚੰਗੀ ਸਿੱਖਿਆ ਮਿਲੀ ਕੇਰ ਸਿੰਘ ਨੂੰ ਸਰੀਰ ਤਕੜਾ ਸੀ ਅੰਗਰੇਜ਼ਾਂ ਦਾ ਰਾਜ ਸੀ ਫੌਜ ਵਿੱਚ ਭਰਤੀ ਹੋ ਗਿਆ ਜਾ ਕੇ ਅਸਾਮ ਦੇ ਇਲਾਕੇ ਵਿੱਚ ਡਿਊਟੀ ਹੈ 1869 ਵਿੱਚ ਜੰਮਿਆ 1887 ਵਿੱਚ ਨੌਕਰੀ ਲੱਗ ਗਿਆ 18 ਸਾਲਾਂ ਦਾ 87 ਚ ਨੌਕਰੀ ਲੱਗਦਾ 18 ਸਾਲ ਦਾ ਨੌਕਰੀ ਲੱਗ ਗਿਆ 1887 ਇਹਨੇ ਫਿਰ 20 ਸਾਲ ਨੌਕਰੀ ਕੀਤੀ ਹੈ ਫੌਜ ਦੀ 20 ਸਾਲ 87 ਚ ਲੱਗਦਾ ਹੈ 1907 ਵਿੱਚ ਹਟਦਾ ਹੈ 20 ਸਾਲ ਬਣ ਗਏ ਅੱਛਾ ਜੀ ਧਿਆਨ ਨਾਲ ਸਮਝਿਓ ਤਕੜਾ ਸਰੀਰ ਹੈ ਦਲੇਰ ਬਹੁਤ ਹੈ ਅਸਾਮ ਦੇ ਵਿੱਚ ਇੱਕ ਅੰਗਰੇਜ਼ ਆਫੀਸਰ ਇਹਨੂੰ ਆਪਣੇ ਨਾਲ ਲੈ ਕੇ ਗਿਆ ਕਹਿੰਦਾ ਸ਼ਿਕਾਰ ਖੇਡਣਾ ਹੈ ਦਰਖਤ ਤੇ ਚੜ੍ਹਨ ਲੱਗੇ ਨੇ ਅੰਗਰੇਜ਼ ਅਫਸਰ ਕਹਿੰਦਾ ਮੈਂ ਗੋਲੀ ਚਲਾਉਂ ਸ਼ੇਰ ਤੇ ਇਹ ਵੀ ਚੜ੍ਹਨ ਲੱਗਾ ਦਰਖਤ ਤੇ ਇਹਨੇ ਨੂੰ ਸ਼ੇਰ ਆ ਵੀ ਗਿਆ ਜੇ ਉੱਪਰ ਹੀ ਚੜ੍ਹਦਾ ਅਫਸਰ ਆਫੀਸਰ ਉੱਪਰ ਚੜ੍ਹਿਆ ਸ਼ੇਰ ਆ ਗਿਆ ਕੇਰ ਸਿੰਘ ਐਡਾ ਦਲੇਰ ਸੀ ਇਹਦੇ ਹੱਥ ਵਿੱਚ ਲੰਮਾ ਬਰਸ਼ਾ ਫੜਿਆ ਹੈ ਇਹਨੇ ਆਉਂਦਾ ਹੀ ਬੜੇ ਜ਼ੋਰ ਨਾਲ ਸ਼ੇਰ ਦੇ ਬਰਸ਼ਾ ਮਾਰਿਆ ਸ਼ਾਹਰਾ ਗੋਦੀ ਕੱਟ ਦਿੱਤੀ ਉੱਤੇ ਖੜੇ ਅੰਗਰੇਜ਼ ਨੇ ਕੇਰ ਸਿੰਘ ਦੀ ਫੋਟੋ ਖਿੱਚੀ ਤਸਵੀਰ ਉਦੋਂ ਕੈਮਰਾ ਉਹਦੇ ਕੋਲ ਸੀ ਉਸ ਵੇਲੇ ਸੀ ਗੋਰਿਆਂ ਕੋਲ ਕੈਮਰੇ ਸੀ ਪੁਰਾਣੀਆਂ ਤਸਵੀਰਾਂ ਅੱਜ ਵੀ ਮਿਲਦੀਆਂ ਤਸਵੀਰ ਵੀ ਖਿੱਚੀ ਤੇ ਕੇਰ ਦਾ ਜਿਹੜਾ ਅਰਥ ਹੈ ਵੀ ਸ਼ੇਰ ਹੀ ਹੁੰਦਾ ਹੈ ਕਹਿੰਦੇ ਇੱਕ ਸ਼ੇਰ ਨੇ ਦੂਜੇ ਸ਼ੇਰ ਨੂੰ ਮਾਰ ਦਿੱਤਾ ਐਡਾ ਦਲੇਰ ਚਲੋ ਇੱਕ ਐਗਜ਼ੈਂਪਲ ਹੈ ਹੁਣ ਇਹਦੀ ਉਮਰ ਹੈ 39 ਸਾਲ ਦੀ ਪਰ ਅਜੇ ਸ਼ਾਦੀ ਨਹੀਂ ਕਰਾਈ ਵਿਆਹ ਨਹੀਂ ਕਰਾਇਆ ਕਹਿੰਦਾ ਵਿਆਹ ਕਰਾਉਣਾ ਹੀ ਨਹੀਂ ਪਹਿਲਾਂ ਇਦਾਂ ਹੀ ਹੁੰਦਾ ਸੀ ਦੋ ਚਾਰ ਭਰਾ ਨੇ ਇੱਕ ਅੱਧਾ ਵਿਆਹਿਆ ਹੁੰਦਾ ਸੀ ਵਿਆਹ ਨਹੀਂ ਕਰਾਉਣਾ ਇੱਕ ਹਵਾਲਦਾਰ ਚੜ੍ਹਾਈ ਕਰ ਗਿਆ ਆਰਮੀ ਦੇ ਵਿੱਚ ਸ਼ਹੀਦ ਹੋ ਗਿਆ ਉਹਦੇ ਘਰ ਵਾਲੀ ਵਿਧਵਾ ਹੋ ਗਈ ਇਹਦੇ ਨਾਲ ਦੇ ਸਾਰੇ ਕਹਿਣ ਲੱਗੇ ਬੱਚਾ ਕੋਈ ਹੈ ਨਹੀਂ ਇਹਦੇ ਘਰ ਵਾਲਾ ਚੜ੍ਹਾਈ ਕਰ ਗਿਆ ਤੇ ਤੂੰ ਇਹਦੇ ਨਾਲ ਵਿਆਹ ਕਰਾ ਲੈ ਚਲੋ ਉਸ ਵਿਧਵਾ ਬੀਬੀ ਦਾ ਸਹਾਰਾ ਬਣਿਆ ਕੇਰ ਸਿੰਘ ਨੇ ਉਹਦੇ ਨਾਲ ਸ਼ਾਦੀ ਕਰਾ ਲਈ 1907 ਵਿੱਚ 20 ਸਾਲ ਨੌਕਰੀ ਕਰਕੇ ਘਰ ਵਾਲੀ ਨੂੰ ਨਾਲ ਲੈ ਕੇ ਰਿਟਾਇਰਮੈਂਟ ਲੈ ਕੇ ਵਾਪਸ ਜਰਗ ਆ ਗਿਆ 1907 ਚ ਵਾਪਸ ਆ ਗਿਆ 1912 ਦੇ ਵਿੱਚ ਇਹਨਾਂ ਦੇ ਘਰ ਬੱਚੇ ਦਾ ਜਨਮ ਹੋਇਆ ਜਿਹਦਾ ਨਾਂ ਰੱਖਿਆ ਦਰਬਾਰਾ ਸਿੰਘ 12 ਚ ਜੰਮਿਆ ਦਰਬਾਰਾ ਸਿੰਘ ਨਾਂ ਰੱਖਿਆ ਬੱਚੇ ਦਾ ਚਲੋ ਜੀ ਜਰਗ ਛੱਡ ਕੇ ਪਟਿਆਲਾ ਰਿਆਸਤ ਛੱਡ ਕੇ ਚਲੇ ਗਏ ਸ਼ੇਖੂਪੁਰ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਏਰੀਏ ਚ ਉੱਧਰ ਚਲੇ ਗਏ ਹੁਣ ਪਾਕਿਸਤਾਨ ਉਸ ਏਰੀਏ ਚ ਰਹਿੰਦੇ ਨੇ ਬਸ ਇੰਨਾ ਕੁ ਦੱਸਣਾ ਸੀ ਥੋੜਾ ਜਿਹਾ ਨਾਂ ਇਹ ਇਹ ਜੋ ਬੈਕ ਤੋਂ ਚੱਲਿਆ ਸੀ ਇਤਿਹਾਸ ਇੰਨਾ ਕੁ ਸਮਝ ਆ ਗਈ ਹੁਣ ਅੱਗੇ ਵੇਖਿਓ ਹੁਣ ਇਹ ਰਹਿੰਦੇ ਨੇ ਨਨਕਾਣਾ ਸਾਹਿਬ ਦੇ ਇਲਾਕੇ ਚ ਬੱਚਾ ਅਜੇ 20 ਕੁ ਦਿਨ ਦਾ ਹੀ ਹੋਇਆ ਸੀ ਕੇਰ ਸਿੰਘ ਦਾ ਪੁੱਤਰ 20 ਦਿਨ ਦਾ ਹੋਇਆ ਸੀ ਉਹਦੀ ਮਾਂ ਚੜ੍ਹਾਈ ਕਰ ਗਈ ਦਾਦੀ ਹਰਨਾਮ ਕੌਰ ਮੈਂ ਪਹਿਲਾਂ ਨਾਂ ਦੱਸਿਆ ਦਾਦੀ ਨੇ ਪੋਤਾ ਪਾਲਿਆ ਦਾਦੀ ਨੇ ਪਾਲਿਆ ਪੋਤਾ ਕਮਾਲ ਹੈ ਕਿ ਦਾਦੀ ਗੁਰਸਿੱਖ ਹੈ ਸ਼ੇਖੂਪੁਰ ਦੇ ਇਲਾਕੇ ਚ ਰਹਿੰਦੇ ਨੇ ਬਾਣੀ ਪੜ੍ਹਦੀ ਹੈ ਪੋਤੇ ਨੂੰ ਪੜ੍ਹਾਉਂਦੀ ਹੈ ਮੈਂ ਬਹੁਤ ਵਾਰੇ ਬੇਨਤੀ ਸਟੇਜ ਤੇ ਕਰਦਾ ਹੁੰਦਾ ਕਿ ਦਾਦਾ ਦਾਦੀ ਬੱਚੇ ਦੇ ਧਾਰਮਿਕ ਟੀਚਰ ਨੇ ਹਰੇਕ ਬਾਪੂ ਬੇਬੇ ਦਾਦਾ ਦਾਦੀ ਬੱਚੇ ਦੇ ਧਾਰਮਿਕ ਟੀਚਰ ਹੁੰਦੇ ਨੇ ਧਾਰਮਿਕ ਟੀਚਰ ਬੱਚੇ ਦੇ ਦਾਦਾ ਦਾਦੀ ਹੁੰਦੇ ਨੇ ਵੇਖ ਵੇਖ ਕੇ ਲਗਨ ਲੱਗਦੀ ਹੈ ਦਾਦੇ ਦਾ ਫਰਜ਼ ਬਣਦਾ ਜਿੰਨੇ ਦਾਦੇ ਬੈਠੇ ਹੋ ਸਾਰੇ ਸੁਣ ਲਓ ਧਾਰਮਿਕ ਟੀਚਰ ਬਣੋ ਆਪਣੇ ਪੋਤਿਆਂ ਦੇ ਪੋਤੇ ਦਾ ਧਾਰਮਿਕ ਟੀਚਰ ਦਾਦਾ ਹੁੰਦਾ ਹੈ ਦਾਦੀ ਵੀ ਸੁਣੇ ਜਿੰਨੀਆਂ ਦਾਦੀਆਂ ਬੈਠੀਆਂ ਨੇ ਜਿੰਨੇ ਦਾਦੇ ਬੈਠੇ ਹੋ ਸੁਣੋ ਇਹ ਤੁਹਾਡੇ ਸੁਣਨ ਵਾਲੀ ਗੱਲ ਹੈ ਕਿ ਤੁਸੀਂ ਪੜ੍ਹਾਈ ਕਰੋ ਗੁਰਮਤ ਪੜ੍ਹੋ ਅੰਮ੍ਰਿਤ ਦੀ ਦਾਤ ਲਓ ਫਿਰ ਆਪਣੇ ਪੋਤੇ ਨੂੰ ਜਾਂ ਪੋਤੀ ਨੂੰ ਪੋਤਾ ਪੋਤੀ ਫਰਕ ਨਾ ਰੱਖੋ ਪੂਰੀ ਗੁਰਮਤ ਦੀ ਪੜ੍ਹਾਈ ਪੜ੍ਹਾਓ ਜਪਜੀ ਸਾਹਿਬ ਸਿਖਾਓ ਨਿੱਕੇ ਜੇ ਪੋਤੇ ਨੂੰ ਗੋਦ ਚਬਾ ਕੇ ਗੁਰਦੁਆਰੇ ਲੈ ਕੇ ਜਾ ਮੱਥਾ ਟੇਕ ਬੇਟਾ ਇੱਦਾਂ ਮੱਥਾ ਟੇਕੀਦਾ ਆਪਾਂ ਮੜੀਆਂ ਮਸਾਣੀਆਂ ਤੇ ਮੱਥੇ ਨਹੀਂ ਟੇਕਣੇ ਪੋਤੇ ਨੂੰ ਸਮਝਾ ਦੇ ਨਿੱਕੇ ਜੇ ਪੋਤੇ ਨੂੰ ਗੁਰਦੁਆਰੇ ਲੈ ਕੇ ਜਾਣਾ ਬਾਣੀ ਸੁਣਾਉਣੀ ਪਾਠ ਸੁਣਾਉਣਾ ਇਹ ਦਾਦੇ ਦਾ ਦਾਦੀ ਦਾ ਫਰਜ਼ ਬਣਦਾ ਵਹਿਮ ਭਰਮ ਵਿੱਚ ਆਪ ਵੀ ਵਹਿਮਾਂ ਭਰਮਾਂ ਚੋਂ ਨਿਕਲੋ ਤੇ ਪੋਤੇ ਪੋਤੀਆਂ ਨੂੰ ਵੀ ਕੱਢੋ ਨਿੱਕੇ ਨਿੱਕੇ ਬੱਚਿਆਂ ਨੂੰ ਡਰਾਇਆ ਨਾ ਕਰੋ ਨਿੱਕੇ ਨਿੱਕੇ ਨਿਆਣਿਆਂ ਨੂੰ ਐਂ ਨਹੀਂ ਕਹਿਣਾ ਕਦੀ ਸੁਣਿਓ ਸਾਰੇ ਦਾਦੇ ਦਾਦੀਆਂ ਬੇਟਾ ਭੂਤ ਆਜੂ ਇੱਦਾਂ ਹੋਜੂ ਇੱਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਪੋਤੇ ਪੋਤੀਆਂ ਦੇ ਕੋਲ ਬੱਚਿਆਂ ਦੇ ਬਚਪਨ ਚ ਡਰ ਤੁਸੀਂ ਦਿਮਾਗ ਚ ਪਾ ਦਿੰਦੇ ਹੋ ਸਾਰੀ ਜ਼ਿੰਦਗੀ ਨਹੀਂ ਨਿਕਲਦਾ ਨਿੱਕੇ ਨਿੱਕੇ ਨਿਆਣੇ ਡਰਦੇ ਨੇ ਮੈਂ ਵੇਖੇ ਨੇ ਕਈ ਨਿੱਕੇ ਨਿੱਕੇ ਬੱਚੇ ਮਾਂ ਪਿਓ ਨਾ ਭੋਲੇ ਬਣ ਕੇ ਆ ਕੇ ਕਹਿਣਗੇ ਬਾਬਾ ਜੀ ਸਾਡੇ ਘਰੇ ਤੇ ਪਤਾ ਨਹੀਂ ਕੀ ਚੀਜ਼ ਹੈ ਪਤਾ ਨਹੀਂ ਜੀ ਸਾਡੇ ਤੇ ਵੱਧ ਹੀ ਕੋਈ ਬੱਚਾ ਕੋਲ ਖੜਾ ਹੁੰਦਾ ਮੈਂ ਕਹਿੰਦਾ ਬੀਬੀਏ ਕਿਉਂ ਨਹੀਂ ਦਿਮਾਗ ਕੰਮ ਕਰਦਾ ਤੁਹਾਡਾ ਤੇ ਜਿਹੜੀਆਂ ਬੀਬੀਆਂ ਪਖੰਡ ਵੀ ਕਰਦੀਆਂ ਨੇ ਭੂਤ ਪ੍ਰੇਤਾਂ ਦਾ ਉਹ ਸਾਰੀਆਂ ਬੀਬੀਆਂ ਕੰਨ ਖੋਲ ਕੇ ਸੁਣ ਲਓ ਵਿੱਚ ਬੈਠੀਆਂ ਹੋਣਗੀਆਂ ਜਿਹੜਾ ਪਖੰਡ ਕਰਦੀਆਂ ਨੇ ਜਿਹੜੀਆਂ ਇਹ ਚੇਤਾ ਰੱਖੀ ਤੇਰੇ ਪ੍ਰਤੀ ਤੇਰਾ ਘਰ ਵਾਲਾ ਹਮਦਰਦੀ ਰੱਖੇਗਾ ਵਿਚਾਰੀ ਨੂੰ ਕਸਰ ਹੈ ਸੁਣ ਲਈ ਤੇਰੇ ਪ੍ਰਤੀ ਤੇਰੀ ਸੱਸ ਨੂੰ ਹਮਦਰਦੀ ਹੋਏਗੀ ਵਿਚਾਰੀ ਮੇਰੀ ਨੂੰਹ ਨੂੰ ਕਸਰ ਕਰਦੀ ਤੇ ਪਖੰਡ ਹੈ ਉਹਨੂੰ ਕਰੂ ਕਸਰ ਹੈ ਇਹਨੂੰ, ਪਰ ਜਿਹੜਾ ਤੇਰਾ ਪੁੱਤਰ ਜਾਂ ਤੇਰਾ ਪੋਤਾ ਜਾਂ ਤੇਰੀ ਧੀ ਘਰ ਵਿੱਚ ਤੈਨੂੰ ਇਹ ਕੁਝ ਕਰਦੇ ਵੇਖਦੇ ਨੇ, ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਏਗੀ। ਕਿਉਂ? ਉਹਨਾਂ ਦੇ ਦਿਮਾਗ 'ਚ ਡਰ ਬਹਿ ਜਾਣਾ ਹੈ ਵੀ ਸਾਡੇ ਘਰ ਤੇ ਕਸਰ ਹੈ, ਸਾਡੀ ਬੇਬੇ ਨੂੰ ਮੇਰੀ ਮਾਂ ਨੂੰ ਕਸਰ ਹੁੰਦੀ ਹੈ, ਸਾਡੇ ਘਰ ਵਾਧਾ ਹੀ ਨਹੀਂ ਹੋਣਾ, ਉਹਨਾਂ ਬੱਚਿਆਂ ਨੇ ਪੜ੍ਹਨਾ ਹੀ ਨਹੀਂ। ਮੈਂ ਵੇਖੇ ਨੇ ਪੜ੍ਹਾਈ ਬਹੁਤ ਕਰਦੇ ਆ, ਨੰਬਰ ਨਹੀਂ ਆਉਂਦੇ। ਕਿਉਂ? ਬਾਬਾ ਜੀ ਸਾਡੇ ਘਰ ਤੇ ਕਸਰ ਹੈ, ਅਸੀਂ ਤੇ ਪਾਸ ਹੋ ਹੀ ਨਹੀਂ ਸਕਦੇ, ਸਾਡੇ ਨਹੀਂ ਵਾਧਾ ਹੁੰਦਾ ਜੀ, ਐਦਾਂ ਕਹਿੰਦੇ ਨੇ ਨਿਆਣੇ, ਸਾਡੇ ਤੇ ਵਾਧਾ ਹੋਣਾ ਹੀ ਨਹੀਂ। ਕੌਨਫੀਡੈਂਸ ਹੀ ਹੈ ਨਹੀਂ, ਆਤਮ ਵਿਸ਼ਵਾਸ ਹੀ ਹੈ ਨਹੀਂ। ਜਿਹੜੇ ਬੱਚੇ ਨੂੰ ਇਦਾਂ ਪਤਾ ਹੈ ਕਿ ਮੈਂ ਪਾਸ ਨਹੀਂ ਹੋਣਾ, ਉਹ ਨਹੀਂ ਹੋ ਸਕਦਾ, ਸਾਡੇ ਘਰ ਤੇ ਕਸਰ ਹੈ, ਉਹ ਨਹੀਂ ਨਿਕਲਣੀ। ਫਿਰ ਵਹਿਮ ਵੜ ਜਾਂਦਾ ਬੱਚਿਆਂ ਦੀ ਫਿਊਚਰ ਬੱਚਿਆਂ ਦਾ ਖਰਾਬ ਕਰ ਦਿੰਦੇ ਨੇ ਉਹ ਮਾਂ ਪਿਓ ਜਿਹੜੇ ਇਦਾਂ ਦੀਆਂ ਗੱਲਾਂ ਆਪਣੇ ਬੱਚਿਆਂ ਕੋਲ ਕਰਦੇ ਨੇ, ਸਾਡੇ ਘਰ ਕਸਰ ਹੈ, ਸਾਡੇ ਘਰ ਕਸਰ ਹੈ। ਬੱਚੇ ਵੀ ਮਗਰੀ ਲੱਗ ਕੇ ਕਹਿਣ ਲੱਗ ਜਾਂਦੇ ਨੇ, ਨਿਆਣੇ ਵੀ ਕਹਿੰਦੇ ਨੇ, ਬੜੇ ਕਹਿੰਦੇ ਸੁਣੇ ਨੇ ਨਿਆਣੇ, ਸਾਡੇ ਘਰ ਬਾਬਾ ਜੀ ਆਏ ਆ। ਮੈਂ ਕਹਿੰਦਾ ਤੈਨੂੰ ਕਿੰਨੇ ਕਿਹਾ? ਬਾਬਾ ਜੀ ਸਾਡੇ ਘਰ ਬੇਬੇ ਨੂੰ ਹੈ, ਸਾਡੀ ਮਾਂ ਨੂੰ ਹੈ, ਇਦਾਂ ਦੀਆਂ ਗੱਲਾਂ ਕਰਦੇ ਨੇ। ਮੈਂ ਤਾਂ ਇਹ ਬੇਨਤੀ ਕਰ ਰਿਹਾ, ਬੱਚਿਆਂ ਨੂੰ ਡਰਾਉਣਾ ਨਹੀਂ ਕਦੀ। ਤੇ ਮੈਂ ਤੁਹਾਨੂੰ ਸੰਗਰਾਂਦ ਤੇ ਵੀ ਕਿਹਾ ਸੀ, ਵੇਖੋ ਗੋਰਿਆਂ ਦਾ ਸਿਸਟਮ, ਗੋਰੇ ਕਦੇ ਨਹੀਂ ਆਪਣੇ ਨਿਆਣਿਆਂ ਨੂੰ ਕਹਿਣਗੇ ਵੀ ਕੋਈ ਭੂਤ ਆ ਜਾਏਗਾ, ਉਹ ਤੇ ਰਾਤ ਨੂੰ ਇਕੱਲੇ ਨੂੰ ਬਾਹਰ ਖਿਲਾਰਨਗੇ, ਉੱਥੇ ਖੜ। ਬੱਚੇ ਨੂੰ ਆਦਤ ਬਚਪਨ ਤੋਂ, ਏਅਰਪੋਰਟਾਂ ਤੇ ਅਸੀਂ ਵੇਖਦੇ ਹਾਂ ਨਿੱਕਾ ਜਿਹਾ ਨਿਆਣਾ, ਉਹਨੂੰ ਕਹਿਣਗੇ ਆਪਣੇ ਆਪਣਾ ਬੈਗ ਆਪ ਚੁੱਕ। 4-5 ਸਾਲ ਦਾ ਬੱਚਾ ਆਪਣਾ ਬੈਗ ਆਪ ਘੜੀਸਦਾ ਹੈ, ਆਪਣਾ ਸੂਟਕੇਸ ਛੋਟਾ ਜਿਹਾ ਕੱਪੜੇ ਪਾ ਕੇ ਦੇਣਗੇ, ਚੁੱਕ ਆਪ। ਉਹਨੂੰ ਇਹੋ ਜਿਹੀ ਆਦਤ ਪੈਂਦੀ ਹੈ, ਬੱਚਾ ਜੇ ਆਉਂਦਾ ਹੈ ਉਹਨੂੰ ਕਹਿਣਗੇ ਆਪਣੇ ਕੱਪੜੇ ਲਾਏ ਨੇ, ਹੁਣ ਇਹਨਾਂ ਨੂੰ ਤੈਅ ਕਰ, ਕੱਪੜੇ ਲਾ ਕੇ ਸਾਂਭ, ਆਪਣੇ ਕੱਪੜੇ ਆਪ ਸਾਂਭ, ਆਪਣਾ ਜੁੱਤਾ ਆਪ ਸਾਂਭ, ਆਪਣਾ ਬੈਗ ਆਪ ਚੁੱਕ। ਸਾਡੇ ਵਾਲਿਆਂ ਵਾਂਗੂ ਨਹੀਂ, ਆ ਕੇ ਬੈਗ ਉਹ ਸਿੱਟ ਦੇਣਗੇ, ਪੈਂਟ ਕਿਤੇ ਸਿੱਟਤੀ, ਕਮੀਜ਼ ਕਿਤੇ, ਬੀਬੀ ਮਾਵਾਂ ਵਿਚਾਰੀਆਂ ਮਗਰ ਮਗਰ ਚੁੱਕਦੀਆਂ ਫਿਰਦੀਆਂ ਨੇ ਵੀ ਆਹ ਤੇਰਾ ਪਰਸ ਪਿਆ, ਆਹ ਤੇਰਾ ਆਹ ਪਿਆ। ਵੱਡੇ ਸਿਆਣੇ ਵੱਡਿਆਂ ਨੂੰ ਆਦਤ ਬਚਪਨ ਤੋਂ ਹੀ, ਆਪਾਂ ਨੂੰ ਇੱਦਾਂ ਹੈ, ਨਿਆਣੇ ਨੂੰ ਪਤਾ ਬਾਜੇ ਬਾਹਰ ਖੜਾ ਉੱਥੇ ਹੀ ਪੱਗ ਲਾਤੀ, ਜੁੱਤੇ ਕਿਤੇ ਪਏ ਨੇ, ਬੇਬੇ ਵਿਚਾਰੀ ਸਾਂਭਦੀ ਤੁਰੀ ਫਿਰਦੀ, ਡਬਲ ਕੰਮ ਹੋ ਗਿਆ ਨਾ, ਨਾਲੇ ਰੋਟੀਆਂ ਬਣਾਏ, ਨਾਲੇ ਸਾਡੇ ਕੱਪੜੇ ਵੀ ਸਾਂਭੇ, ਨਾਲੇ ਧੋਵੇ ਵੀ। ਚਲੋ ਧੋ ਤੇ ਉਹਨੇ ਦੇਣੇ ਹੀ ਨੇ, ਪਰ ਇੰਨਾ ਕੁ ਤੇ ਕਰ ਸਕਦੇ ਆ ਨਾ। ਗੋਰੇ ਬਚਪਨ ਤੋਂ ਆਦਤ ਪਾਉਂਦੇ ਨੇ, ਨਿੱਕੇ ਜਿਹੇ ਨਿਆਣੇ ਨੂੰ ਕਹਿਣਗੇ ਆਪਣਾ ਬੈਗ ਆਪ ਚੁੱਕ, ਵੱਡਾ ਹੋ ਕੇ ਫਿਰ ਆਪੇ ਚੁੱਕਦਾ ਹੈ। ਆਪਾਂ ਨੂੰ ਬਚਪਨ ਤੋਂ ਕੰਧਾੜੇ ਚੁੱਕਦੇ ਰਹੇ ਨੇ, ਆਪਾਂ ਕਿੱਥੇ ਚੁੱਕਣਾ, ਸਾਨੂੰ ਆਦਤ ਨਹੀਂ ਪਈ, ਸਾਨੂੰ ਤੇ ਪੱਕੀਆਂ ਪਕਾਈਆਂ ਸ਼ੁਰੂ ਤੋਂ ਮਿਲਦੀਆਂ ਨੇ। ਆ ਹੁਣ ਸਿਆਲ ਆ ਗਿਆ, ਮਾਫ਼ ਕਰਨਾ, ਮਾਫ਼ੀ ਮੰਗ ਕੇ ਬੇਨਤੀ ਕਰਨਾ ਵੀਰੋ। ਕਈਆਂ ਨੇ ਬੱਠਲ ਅੰਦਰ ਹੀ ਆ ਜਾਂਦਾ, ਬੇਬੇ ਨਾਲ ਜੱਗ ਲਵੇ, ਪੁੱਤ ਚਾਹ ਪੀ ਲੈ, ਅੰਦਰ ਹੀ ਬੱਠਲ ਲੈ, ਇੱਥੇ ਕੁਰਲੀ ਕਰ ਲੈ, ਇੱਥੇ ਮੂੰਹ ਧੋ ਲੈ, ਇੱਥੇ ਹੁਣ ਠੰਡ ਅੱਗੇ ਵੱਧ ਜਾਣੀ ਹੈ, ਅੰਦਰ ਹੀ ਆ ਜਾਂਦਾ। ਨਲਾਇਕ ਬਣ ਗਏ ਆਪਾਂ, ਨਿਕੰਮੇ ਹੋ ਗਏ ਆਪਾਂ। ਕਈਆਂ ਨੇ ਇਸ਼ਨਾਨ ਬਸ ਹੁਣ ਠੰਡ ਚੜ੍ਹ ਗਈ, ਇਸ਼ਨਾਨ ਛੱਡ ਦਿੱਤਾ ਹੈ। ਇਹ ਨਹੀਂ ਪਤਾ ਕਈ ਅੱਜ ਵੀ ਨਾ ਨਹਾਤੇ ਹੁਣ ਵੀ ਅੱਜ ਹੀ ਨਹਾ ਮਰ ਲੈ, ਗੁਰਦੁਆਰੇ ਜਾਣਾ, ਸਤਸੰਗ 'ਚ ਜਾਣਾ, ਅੱਜ ਤੇ ਨਹਾ ਲੈ, ਤੇ ਨਹਾਉਣ ਦਾ ਸੁਭਾਅ ਨਹੀਂ ਕਈਆਂ ਨੂੰ, ਇਸ਼ਨਾਨ ਹੀ ਨਹੀਂ ਕੀਤਾ, ਲੈ ਅੱਜ ਹੀ ਨਹੀਂ ਕੀਤਾ, ਇਸ਼ਨਾਨ ਛੱਡਤਾ, ਅਜੇ ਚੜ੍ਹਿਆ ਨਹੀਂ ਸਿਆਲ 'ਚ ਅੱਜ ਤਰ੍ਹਾਂ। ਪੰਜ ਇਸ਼ਨਾਨਾ ਹੀ ਚੰਗਾ, ਬਸ ਪੰਜ ਰੋਜ਼ ਇੱਦਾਂ ਕਹਿੰਦੇ ਨੇ, ਪੰਜ ਇਸ਼ਨਾਨਾ ਮਹਾਂਗਿਆਨਾ, ਇੱਦਾਂ ਕਰਦੇ ਨਹੀਂ ਹੁੰਦੇ, ਨਿਤ ਨਹਾਵੇ ਦਲਿੱਦਰੀ, ਪੁੱਠੇ ਪੁੱਠੇ ਮੁਹਾਵਰੇ ਜੋੜ ਲੈਂਦੇ ਨੇ, ਪੁੱਠੇ ਮੁਹਾਵਰੇ ਜੋੜਦੇ, ਜਿਹੜਾ ਨਿਤ ਨਹਾਉਂਦਾ ਕਹਿੰਦੇ ਹੈ, ਐਵੇਂ ਨਹਾਈ ਚੱਲੋ। ਵੇਖੋ ਸਾਫ਼ ਸਫਾਈ ਰੱਖਣੀ ਇਹ ਜ਼ਰੂਰੀ ਹੈ। ਅਸੀਂ ਉਹਨਾਂ ਦੇ ਸਿੱਖ ਨਹੀਂ ਜਿਹੜੇ ਸਿਰ 'ਚ ਸਵਾਹ ਪਾਉਂਦੇ ਨੇ, ਅਸੀਂ ਜਟਾਂ ਵਧਾਉਣ ਵਾਲਿਆਂ ਦੇ ਸਿੱਖ ਨਹੀਂ, ਅਸੀਂ ਨਾਗਿਆਂ ਦੇ ਸਿੱਖ ਨਹੀਂ, ਅਸੀਂ ਲੰਗੋਟਾਂ ਵਾਲਿਆਂ ਦੇ ਸਿੱਖ ਨਹੀਂ, ਜਟਾਧਾਰੀਆਂ ਦੇ ਸਿੱਖ ਨਹੀਂ, ਅਸੀਂ ਨਾ ਮੰਨਦੇ ਹਾਂ। ਸਾਡੇ ਗੁਰੂ ਗ੍ਰੰਥ ਸਾਹਿਬ 'ਚ ਕਲੀਅਰ ਕਿਹਾ, ਪੱਗ ਉਹ ਪਿਤਾਣਾ ਆਪਣਾ ਕੀਆ ਕਮਾਣਾ, ਆਪਣੇ ਗੁਰੂ ਆਪਣੇ ਸਾਰਿਆਂ ਦੇ ਕਹਿੰਦੇ ਨੇ, ਗੁਰੂ ਜੀ ਕਹਿੰਦੇ ਨੇ, ਆਪਾਂ ਨਹੀਂ ਕਹਿੰਦੇ, ਗੁਰੂ ਜੀ ਕਹਿੰਦੇ ਨੇ, ਪੱਗ ਉਹ ਪਿਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਫਿਰ ਬੋਲੋ, ਮੂਰਖ ਅੰਧੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੂਰਖ ਹੈ ਅੰਧਾ, ਗੁਰੂ ਨਾਨਕ ਦਾ ਸ਼ਬਦ ਹੈ, ਕਮਾਲ ਹੈ ਵੇਖਿਓ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੂਰਖ ਆਪਣੇ ਸਿਰ 'ਚ ਆਪ ਹੀ ਸਵਾਹ ਪਾਈ ਜਾਂਦਾ ਹੈ, ਤੈਨੂੰ ਸਵਾਹ ਪਾਉਣ ਨੂੰ ਮਿਲਿਆ ਸਰੀਰ, ਸਾਫ ਸਫਾਈ ਰੱਖ। ਵੇਖਿਓ ਗੁਰੂ ਨਾਨਕ ਕਹਿੰਦੇ ਮੂਰਖ ਹੈ, ਸਿੱਖ ਮੱਥਾ ਟੇਕ ਕੇ ਕਹਿੰਦੇ ਨਾ ਇਹ ਤੇ ਬਾਬਾ ਜੀ ਏ, ਕਿੱਡਾ ਭੁਲੇਖਾ ਬਣੇਗਾ ਕੀ ਸਾਡੀ ਕੌਮ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਮੂਰਖ ਹੈ, ਇਹ ਮੂਰਖ ਹੈ ਪਾਗਲ, ਸਿਰ ਚ ਸਵਾਹ ਪਾਈ ਜਾਂਦਾ ਹੈ। ਸਾਡੀ ਸਾਰੀ ਕੌਮ ਕਹਿੰਦੀ ਨਾ ਇਹ ਤੇ ਬਾਬਾ ਹੀ ਵਾਲਾ ਤਕੜਾ, ਧੂਣੇ ਵਾਲਾ ਬਾਬਾ। ਫਿਰ ਦੱਸੋ ਕੀ ਕਰੀਏ, ਜਿਵੇਂ ਹੁਣ ਮੈਂ ਇੱਥੇ ਬੋਲਦਾ, ਕਈ ਬੰਦੇ ਕਹਿਣਗੇ ਲੈ ਐਵੇਂ ਸ਼ਰਧਾ ਤੋੜਦੇ ਨੇ, ਸ਼ਰਧਾ ਕਾਹਦੀ ਟੁੱਟੀ ਹੈ? ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਬਣਾਉਣੀ ਸਾਡਾ ਸਭ ਤੋਂ ਵੱਡਾ ਮਕਸਦ ਹੈ। ਸ਼ਰਧਾ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਤੇ ਬਣਾਵਾਂਗੇ। ਗੁਰੂ ਗ੍ਰੰਥ ਸਾਹਿਬ ਦੇ ਬਚਨ ਪੱਥਰ ਤੇ ਲਕੀਰ ਨੇ, ਅਸੀਂ ਇਹਨਾਂ ਨੂੰ ਮੰਨਦੇ ਹਾਂ, ਇਹਨਾਂ ਦੇ ਸਿੱਖ ਹਾਂ, ਇਹਨਾਂ ਦੇ ਸੇਵਕ ਹਾਂ, ਅਸੀਂ ਨਹੀਂ ਕਿਸੇ ਨੂੰ ਨਹੀਂ ਮੰਨਦੇ। ਜਿਹੜਾ ਲੰਗੋਟ ਧਾਰੀ ਹੈ, ਜਿਹੜਾ ਨੰਗਾ ਤੁਰਿਆ ਫਿਰਦਾ ਹੈ, ਜਿਹੜਾ ਧੂਣੇ ਲਾਉਂਦਾ ਹੈ, ਭਾਵੇਂ ਕੋਈ ਹੋਵੇ, ਉਹਦੇ ਭਾਵੇਂ ਕੋਈ ਜਾਈ ਜਾਵੇ, ਫਲਾਣਾ ਜਾਂਦਾ ਫਲਾਣਾ ਜਾਂਦਾ, ਅਸੀਂ ਨਹੀਂ ਮੰਨਦੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੂਰਖ ਹੈ, ਅਸੀਂ ਕਹਾਂਗੇ ਇਹ ਮੂਰਖ ਹੈ। ਆਖੋ ਸਤਨਾਮ। ਗੁਰੂ ਗ੍ਰੰਥ ਸਾਹਿਬ ਤੋਂ ਉਲਟ ਨਹੀਂ ਚੱਲਣਾ, ਜੋ ਮਰਜ਼ੀ ਹੋ ਜਾਏ, ਗੁਰੂ ਗ੍ਰੰਥ ਸਾਹਿਬ ਤੋਂ ਉਲਟ ਨਹੀਂ ਚੱਲਣਾ। ਇਹਨਾਂ ਦਾ ਦਿੱਤਾ ਖਾਨੇ ਆ, ਇਹਨਾਂ ਨੇ ਦਿੱਤਾ ਸਭ ਕੁਛ, ਇਹਨਾਂ ਤੋਂ ਸ਼ਾਂਤੀ ਮਿਲਦੀ ਹੈ, ਇਹਨਾਂ ਤੋਂ ਠੰਡ ਪੈਂਦੀ ਹੈ, ਭਾਵੇਂ ਕੋਈ ਹੋਵੇ, ਕੋਈ, ਅਸੀਂ ਨਹੀਂ ਮੰਨਦੇ। ਹੁਣ ਸਾਡੀ ਕੌਮ ਕਹਿੰਦੀ ਹੈ ਬਾਬਾ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੂਰਖ ਹੈ। ਵਿਚਾਰ ਰਲਦੇ ਨੇ ਗੁਰੂ ਨਾਲ, ਸਿੱਖ ਦੇ ਵਿਚਾਰ ਰਲਦੇ ਨੇ। ਤੂੰ ਧੂਫੀ ਸਾਂਭਦਾ ਰਿਹਾ ਅਖੰਡ ਪਾਠ ਵੇਲੇ, ਸੁਣ ਤੇ ਲੈ ਬਾਪੂ ਕਹਿੰਦਾ ਕੀ ਹੈ। ਤੂੰ ਜੋਤ ਜੀ ਘਿਓ ਠੋਕੀ ਤੁਰਿਆ ਜਾਂਦਾ, ਸੁਣ ਤੇ ਲੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੀ ਨੇ, ਕਦੇ ਸੁਣ ਕੇ ਤੇ ਵੇਖ ਬਾਪੂ ਕਹਿੰਦਾ ਕੀ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਕੀ ਨੇ। ਪ੍ਰਭਾਤ ਫੇਰੀ ਆਈ ਹੈ, ਪ੍ਰਭਾਤ ਫੇਰੀ ਆਈ ਹੈ, ਆ ਹੁਣ ਮਨਾ ਕੇ ਹਟਿਆ ਨਾ, ਬਸ ਸਵੇਰੇ ਹੀ 6 ਵਜੇ ਪੂੜੀਆਂ ਛੋਲੇ ਖਾ ਲਓ, ਕਹਿੰਦੇ ਪ੍ਰਭਾਤ ਫੇਰੀ ਆਈ, ਸਵੇਰੇ ਹੀ ਤਲਿਆ ਪਤਾ ਨਹੀਂ ਕੀ ਕੀ, ਉਹਨੇ ਆਲੂ ਵਾਲੇ ਪਰੌਂਠੇ ਬਣਾਏ ਸੀ, ਉਹਨੇ ਫਲਾਣਾ ਬਣਾਇਆ ਸੀ, ਕਈਆਂ ਦੇ ਮੂੰਹ ਚੋਂ ਪਾਣੀ ਆ ਗਿਆ, ਵੇਲ ਖਾ ਲਓ ਸਵੇਰੇ ਹੀ। ਤੇ ਫਿਰ ਇਹ ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ, ਕੀ ਪ੍ਰਗਟ ਹੋਇਆ, ਹਨੇਰਾ ਤੇ ਅੰਦਰ ਅੰਦਰ ਤੇ ਹਨੇਰਾ ਪਿਆ ਪੂਰਾ, ਚਾਨਣ ਤੇ ਕੋਈ ਹੋਇਆ ਨਹੀਂ, ਅਗਿਆਨੀ ਤੇ ਬਣੇ ਫਿਰਦੇ ਆ, ਸਾਰੀ ਕੌਮ ਦਾ ਬੇੜਾ ਤੇ ਗਰਕ ਹੋ ਗਿਆ, ਡੁੱਬੀ ਤੇ ਤਾਂ ਜੇ ਸਾਹ ਨਾ ਆਇਆ, ਡੁੱਬ ਤੇ ਗਏ ਆਪਾਂ ਸਾਰੇ, ਸਾਰੇ ਪਾਸੇ ਤੇ ਹਾਲ ਮੰਦਾ ਹੋ ਗਿਆ, ਸਾਰੇ ਨੌਜਵਾਨ ਸਾਡੇ ਟੁੱਟਦੇ ਜਾਂਦੇ ਨੇ, ਉਹਦਾ ਕਾਰਨ ਕੀ ਹੈ? ਬਾਪੂ ਦੇ ਸਤਿਗੁਰ ਦੇ ਨੇੜੇ ਨਹੀਂ ਨਾ ਗਏ, ਗੁਰੂ ਗ੍ਰੰਥ ਸਾਹਿਬ ਜੀ ਨੂੰ ਇਗਨੋਰ ਕਰਤਾ, ਇਗਨੋਰ ਕਰਤਾ, ਕਹਿੰਦੇ ਮੈਂ ਨਹੀਂ ਸੁਣਦਾ। ਜੇ ਕਲੀਅਰ ਵੀ ਗੁਰੂ ਗ੍ਰੰਥ ਸਾਹਿਬ ਚੋਂ ਲਿਖੇ ਇੱਕ ਐਗਜੈਂਪਲ ਦਿੱਤੀ ਹੈ, ਬਹੁਤ ਪ੍ਰਮਾਣ ਨੇ ਗੁਰੂ ਗ੍ਰੰਥ ਸਾਹਿਬ ਚ, ਆ ਜਿਹੜੇ ਜੋਗੀਆਂ ਵਾਸਤੇ ਜਿਹੜੇ ਸਵਾਹ ਪਾਉਂਦੇ ਨੇ ਇਹਨਾਂ ਵਾਸਤੇ ਤੇ ਸ਼ਬਦ ਬੜੇ ਨੇ, ਇੱਕ ਇੱਕ ਸ਼ਬਦ ਵਿਚਾਰਨ ਲੱਗੀਏ ਤੇ ਇੱਥੇ ਜੇ ਕਹਿ ਲਓ ਵੀ ਸਾਲ ਇੱਕ ਦੀਵਾਨ ਲਾਈ ਚੱਲੋ, ਇੱਕ ਇੱਕ ਸ਼ਬਦ ਇੰਨੇ ਨੇ ਗੁਰੂ ਗ੍ਰੰਥ ਸਾਹਿਬ ਚ ਇਹਨਾਂ ਦੇ ਬਾਰੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਇਹ ਬਾਬੇ ਨੇ, ਇਹ ਬਾਬੇ ਨੇ, ਪੁੱਠੇ ਚੱਲਣੇ ਆ ਤੇ ਆਪਣੇ ਸਤਿਗੁਰ ਤੋਂ ਪੁੱਠਾ ਜਿਹੜਾ ਚੱਲਦਾ ਹੈ ਉਹਦਾ ਭਲਾ ਹੋ ਸਕਦਾ ਕਦੀ? ਇੱਕ ਤੇ ਹੁੰਦਾ ਗੁਰੂ ਨਾਲ ਗੁਰੂ ਅੱਗੇ ਮੱਥਾ ਟੇਕਣਾ, ਇੱਕ ਹੁੰਦਾ ਆਪਣੇ ਬਾਬੇ ਨਾਲ ਮੱਥਾ ਲਾਉਣਾ। ਅਸੀਂ ਮੰਨਦੇ ਨਹੀਂ, ਅਸੀਂ ਤੇ ਮੱਥਾ ਲਾਇਆ ਹੋਇਆ ਹੈ, ਮੱਥਾ ਟੇਕਣ ਵਾਲਾ ਤੇ ਕੋਈ ਕੋਈ ਹੈ ਤੁਹਾਡੇ 'ਚ, ਆਪਣੇ 'ਚ ਕੋਈ ਕੋਈ, ਅਸੀਂ ਤੇ ਮੱਥਾ ਲਾਉਂਦੇ ਹਾਂ, ਮੰਨਦੇ ਨਹੀਂ, ਪਰ ਮੰਨੇ ਬਿਨਾਂ ਸ਼ਾਂਤੀ ਨਹੀਂ ਆਉਣੀ ਭਾਈ। ਕਹੀਏ ਹੀ ਨਾ ਗੁਰੂ ਗ੍ਰੰਥ ਸਾਹਿਬ ਨੂੰ ਮੰਨੀਏ ਵੀ, ਇਹ ਤੇ ਕੱਲਾ ਕੱਲਾ ਬਚਨ ਗੁਰੂ ਸਾਹਿਬ ਦਾ ਪੜ੍ਹ ਕੇ ਵੇਖੋ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਧ। ਉਜਾੜੇ ਦਾ ਬੰਨਣ ਹੀ ਇਹ ਬੰਨਦੇ ਨੇ ਕਹਿੰਦੇ, ਜਿਹੜੇ ਲੁੱਟਦੇ ਨੇ ਲੋਕਾਂ ਨੂੰ। ਪੂਰਾ ਕਲੀਅਰ, ਚਲੋ ਹੁਣ ਇਸ ਪਾਸੇ ਜਾਣਵਾਂਗੇ, ਫਿਰ ਟਾਈਮ ਜ਼ਿਆਦਾ ਲੱਗੇਗਾ, ਬਸ ਇੰਨੀ ਬੇਨਤੀ ਹੈ ਵੀ ਘਰਾਂ ਦੇ ਵਿੱਚ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ। ਨਿਆਣਿਆਂ ਕੋਲ, ਬੱਚਿਆਂ ਕੋਲ ਕਦੀ ਨਹੀਂ ਇਹ ਕਹਿਣਾ ਸਾਡੇ ਘਰ ਵਿੱਚ ਆਹ ਹੈ, ਸਾਡੇ ਘਰ ਇਦਾਂ ਨਹੀਂ ਕਹਿਣਾ, ਬਸ ਬਚਪਨ ਤੋਂ ਵੇਖੋ ਨਾ। ਵੇਖੋ ਜੀ, ਮੈਂ ਬੇਨਤੀ ਕਰਦਾ ਹੁੰਦਾ ਕਿ ਉਹ ਕੀ ਕਰਨਗੇ ਬਾਹਰਲੇ, ਸਮੁੰਦਰ ਦੇ ਨੇੜੇ ਕਰ ਦੇਣਗੇ ਨਿਆਣੇ ਨੂੰ, ਕਹਿਣਗੇ ਚੱਲ ਵਿੱਚ। ਉਹ ਬੱਚਾ ਪਾਣੀ 'ਚ, ਅਸੀਂ ਆਪਾਂ ਕਹਿੰਦੇ ਡਰਦੇ ਨਹੀਂ ਬੱਚਾ ਵੀ ਡੁੱਬ ਨਾ ਜਾਏ, ਕਹਿਣਗੇ ਇੱਦਾਂ ਹੀ ਦਿਲ ਖੁੱਲੇਗਾ ਇਹਦਾ, ਦਿਲ ਤਕੜਾ ਹੋਏਗਾ ਆਪੇ ਹੀ ਜੇ ਵਿੱਚ ਵੜੇਗਾ। ਸਾਡੇ ਵਾਲਾ ਜੇ ਛੱਪੜ 'ਚ ਨਹਾ ਆਵੇ ਜੁੱਤੀ ਕੁੱਟਦੇ ਹੀ ਘਰ ਤੱਕ ਲਿਆਉਣਗੇ, ਤੂੰ ਨਹਾਤਾ ਕਿਵੇਂ ਉੱਥੇ, ਤੂੰ ਵੜ ਕਿਵੇਂ ਗਿਆ ਸੂਏ 'ਚ, ਕੁੱਟਦਾ ਹੀ ਲਿਆਉਂਦਾ ਨਾ ਬਾਪੂ ਸਾਡਾ, ਕੁੱਟਦਾ ਹੀ ਲਿਆਉਂਦਾ ਤੁਹਾਨੂੰ ਘਰ ਤੱਕ। ਇੱਦਾਂ ਹੀ ਹੁੰਦਾ ਨਿਆਣਿਆਂ ਨਾਲ, ਉਹ ਕਹਿਣਗੇ ਵੜ ਸਮੁੰਦਰ 'ਚ ਤੇਰਾ ਦਿਲ ਖੁੱਲੇ, ਉਹ ਕਹਿਣਗੇ ਚੱਲ ਬਾਹਰ ਕੱਲਾ ਖੜ। ਆਪ ਕੰਮ ਤੇ ਜਾਣਗੇ, ਨਿਆਣੇ ਨੂੰ 10 ਸਾਲ ਦੇ ਨੂੰ ਕੱਲੇ ਨੂੰ ਵੀ ਘਰ, 12 ਸਾਲ ਦਾ ਬੱਚਾ ਹੋ ਜਾਏ ਘਰ ਕੱਲਾ ਵੀ ਤੁਰਿਆ ਫਿਰਦਾ, ਡਰਨਾ ਨਹੀਂ ਬਚਪਨ ਤੋਂ ਸਿਖਾਇਆ ਜਾਂਦਾ। ਸਾਡੇ ਸਭ ਤੋਂ ਪਹਿਲਾਂ ਬੇਟਾ ਸੌਂਜਾ ਨਹੀਂ ਤੇ ਬਾਹੂ ਆ ਜਾਏਗਾ, ਬਸ ਸਾਰੀ ਜ਼ਿੰਦਗੀ ਬ੍ਰੇਨ 'ਚੋਂ ਬਾਹੂ ਨਹੀਂ ਨਿਕਲਦਾ। ਇਹੋ ਜਿਹਾ ਬੱਚੇ ਦੇ ਦਿਮਾਗ 'ਚ ਮਾਂ ਪਿਓ ਬਾਹੂ ਬਣਦੇ ਨੇ, ਬੁੱਢਾ ਹੋ ਜਾਂਦਾ ਬਾਹੂ ਬਾਹੂ ਕਰਦਾ ਰਹਿੰਦਾ, ਡਰਦਾ ਹੈ ਨਾ। ਸਾਡੇ ਸਾਰਿਆਂ ਦੇ ਬੈਠੇ ਨੇ ਬਾਹੂ, ਵੇਖਿਆ ਕੋਈ ਨਹੀਂ ਕਿਸੇ ਨੇ ਅਜੇ ਤੱਕ। ਇੱਦਾਂ ਲੱਗਦਾ ਵੀ ਪਰਛਾਵਾਂ ਜਿਹਾ ਆਉਂਦਾ ਹੈ, ਝੌਲਾ ਜਿਹਾ ਆਉਂਦਾ ਹੈ ਰਾਤ ਨੂੰ, ਬਸ ਇੱਦਾਂ ਦਿਲ ਵਾਲੇ ਦਿਲ ਤੇ ਹੱਥ ਰੱਖ ਲੈਣਗੇ, ਪੈ ਜਾਂਦਾ ਹੱਥ ਦਾ ਭਾਰ, ਉਹ ਦਿਲ ਦੇ ਉੱਤੇ ਬੋਝ ਪੈ ਜਾਂਦਾ, ਜਾਂ ਵੱਖੀ ਭਾਰ ਸੌਂ ਜਾਣਗੇ ਦਿਲ ਵਾਲੇ ਪਾਸੇ, ਆਪਣਾ ਹੀ ਭਾਰ ਪੈ ਜਾਂਦਾ ਸਰੀਰ ਦਾ ਹੀ ਟੇਢਾ, ਜਦੋਂ ਦਿਲ ਵਾਲੇ ਪਾਸੇ ਸੌਂ ਜਾਣਗੇ ਫਿਰ ਕਹਿਣਗੇ ਦਬਾਅ ਪੈ ਗਿਆ, ਮੈਨੂੰ ਤੇ ਦੱਬ ਲਿਆ ਸੀ ਕਿਸੇ ਨੇ, ਉੱਤੋਂ ਹੀ ਦੱਬ ਲਿਆ। ਮੈਨੂੰ ਕਹਿਣਗੇ ਬਾਬਾ ਜੀ ਹੈ ਲੈ ਹੈ ਕਿਉਂ ਨਹੀਂ ਸ਼ਰੇਆਮ, ਮੈਨੂੰ ਤਾਂ ਉੱਤੋਂ ਹੀ ਦੱਬ ਲਿਆ ਉੱਤੋਂ, ਮੈਂ ਵਾਜਾਂ ਵੀ ਮਾਰੀ ਜਾਵਾਂ ਅੱਖਾਂ ਵੀ ਖੁੱਲੀਆਂ ਕੋਈ ਸੁਣਿਆ ਹੀ ਨਾ। ਉਹ ਹੁੰਦਾ ਆਪਣਾ ਹੀ ਭਾਰ ਹੈ ਦੱਬਿਆ, ਤੇ ਤੂੰ ਆਪ ਹੀ ਆਪਣਾ ਦਿਲ ਸਿੱਧਾ ਹੋ ਕੇ ਪਿਆ ਕਰ, ਸੌਣ ਦਾ ਚੱਜ ਸਿੱਖ, ਹੋਰ ਤੈਨੂੰ ਕਿੰਨੇ ਦੱਬ ਲਿਆ ਅੱਧੀ ਰਾਤ ਨੂੰ ਆ ਕੇ, ਮੈਨੂੰ ਦਿਸਦਾ ਰਾਤ ਨੂੰ। ਇੱਦਾਂ ਨਾ ਕਰਿਆ ਕਰੋ, ਮੈਂ ਕਲੀਅਰ ਕਹਿ ਰਿਹਾ ਵੀ ਇੱਦਾਂ ਦਾ ਕੁਛ ਨਾ ਕਰਿਆ ਕਰੋ, ਨਿਆਣੇ ਤੁਹਾਡੇ ਵਿਗੜ ਜਾਣਗੇ। ਇਹੋ ਜਿਹੀਆਂ ਗੱਲਾਂ ਘਰਾਂ 'ਚੋਂ ਕੱਢ ਦਿਓ, ਬਾਹਰ ਕੱਢੋ ਇਹਨਾਂ ਗੱਲਾਂ, ਇਹ ਛੱਡੋ, ਛੱਡੋਗੇ ਤਾਂ ਜ਼ਿੰਦਗੀ ਬਣੇਗੀ। ਸਿਆਣੇ ਸਿਆਣੇ ਬਣੋ ਗੁਰੂ ਦੇ ਸਿੱਖ, ਬਾਣੀ ਪੜ੍ਹੋ, ਬਾਣੀ ਸਮਝੋ, ਬਾਣੀ ਗਾਓ, ਇੱਦਾਂ ਦੇ ਵਹਿਮ ਨਹੀਂ ਘਰ 'ਚ ਵੜਨ ਦੇਣੇ। ਨਿਆਣਿਆਂ ਕੋਲ ਬਹਿ ਕੇ ਕਦੇ ਇੱਦਾਂ ਦੀਆਂ ਗੱਲਾਂ ਨਹੀਂ ਕਰਨੀਆਂ, ਆਪਾਂ ਕਰਨੀਆਂ ਹੀ ਨਹੀਂ। ਬੱਚੇ ਨੂੰ ਫਿਰ ਬਚਪਨ ਤੋਂ ਹੀ ਸਿੱਖਿਆ ਇੱਦਾਂ ਦੀ ਦਈਏ, ਬੇਟਾ ਗੁਰਬਾਣੀ ਪੜ੍ਹ। ਮੈਂ ਤੁਹਾਨੂੰ ਕੱਲ੍ਹ ਵੀ ਕਿਹਾ ਸੀ ਕਿ 10-12 ਸਾਲ ਦਾ ਬੱਚਾ ਜਿਹੜਾ ਕੈਮ ਹੈ ਨਾ ਥੋੜ੍ਹਾ ਜਿਹਾ, ਉਹਨੂੰ ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਲੈ ਕੇ ਜਾਓ, ਆਪ ਸਹਿਜ ਪਾਠ ਕਰਨਾ, ਉਹਨੂੰ ਕਹਿ ਆ ਤੂੰ ਪ੍ਰਕਾਸ਼ ਕਰ, ਮੈਂ ਤੇਰੇ ਨਾਲ ਲੱਗਦਾ। ਬੱਚਾ ਨਾ ਇੱਦਾਂ ਹੱਥ ਲਾਵੇ ਪ੍ਰਕਾਸ਼ ਕਰੇ, ਬੱਚੇ ਦਾ ਡਰ ਚੁੱਕਿਆ ਜਾਏ, ਬਚਪਨ ਤੋਂ ਡਰ ਚੁੱਕਿਆ ਜਾਏ ਬੱਚੇ ਦਾ, ਗੁਰੂ ਗ੍ਰੰਥ ਸਾਹਿਬ ਦੇ ਨੇੜੇ ਜਾਏ, ਨੇੜੇ ਜਾਏਗਾ ਪੜ੍ਹੇਗਾ ਸਮਝੇਗਾ, ਡਰ ਚੁੱਕਿਆ ਜਾਏ ਬੱਚੇ ਦਾ। ਪਹਿਲਾਂ ਤੇ ਤੁਸੀਂ ਆਪ ਸਿਆਣੇ ਬਣ ਕੇ ਨਾ ਆਪ ਕਾਇਮ ਹੋਵੋ, ਫਿਰ ਨਿੱਕੇ ਜਿਹੇ ਨਿਆਣੇ ਨੂੰ ਜਦੋਂ ਜਿਵੇਂ ਜਿਵੇਂ ਵੱਡਾ ਹੁੰਦਾ ਹੈ ਉਹਦਾ ਡਰ ਚੁੱਕਿਆ ਜਾਏ। ਅੱਜ ਮੈਂ ਕੱਲ੍ਹ ਕਹਿ ਰਿਹਾ ਸੀ, ਅੱਜ ਮੈਨੂੰ ਭੈਣਾਂ ਮਿਲੀਆਂ 5-7 ਕਿਸੇ ਜਗ੍ਹਾ ਦੀ ਗੱਲ ਕਰਦੀਆਂ ਸੀ, ਉਹ ਕਹਿੰਦੀਆਂ ਸੀ ਗੁਰਦੁਆਰੇ ਪ੍ਰਕਾਸ਼ ਕਰਦੀਆਂ ਸੀ ਸਵੇਰੇ ਜਾ ਕੇ ਮਹਾਰਾਜ ਨੂੰ ਸੇਵਾ ਕਰਨੀ, ਤੇ ਸਾਨੂੰ ਰੋਕਤਾ, ਕਹਿੰਦੇ ਜੀ ਬੀਬੀਆਂ ਨਹੀਂ ਕਰ ਸਕਦੀਆਂ, ਬੰਦੇ ਹੀ ਕਰ ਸਕਦੇ। ਕਹਿੰਦੇ ਬੜਾ ਮੁਸ਼ਕਲ ਹੋਇਆ, ਕਹਾ ਵੀ ਸਾਥੋਂ ਵੱਡੇ ਬੰਦੇ ਤੋਂ ਦਿੱਤਾ, ਕਿਸੇ ਤੋਂ ਜਥੇਦਾਰ ਹੋਣਾ, ਕੋਈ ਕੋਈ ਸਾਡਾ ਲੀਡਰ ਕਹਿ ਲਓ, ਚਲੋ ਧਾਰਮਿਕ ਲੀਡਰ, ਧਾਰਮਿਕ ਲੀਡਰ, ਕਹਿੰਦੇ ਉਹਦੇ ਤੋਂ ਕਹਾਤਾ ਵੀ ਸਾਨੂੰ ਹੁਣ ਪਾਠ ਗੁਰਦੁਆਰੇ, ਕਹਿੰਦੇ ਤੁਸੀਂ ਸੇਵਾ ਨਹੀਂ ਕਰ ਸਕਦੀਆਂ, ਬਹਿ ਕੇ ਸੁਣ ਲਓ। ਮੈਂ ਕਿਹਾ ਵੀ ਗੁਰੂ ਸਾਹਿਬ ਤੇ ਨਹੀਂ ਮੰਨਦੇ, ਇਹ ਧੜੱਲੇਦਾਰ ਚੌਧਰੀ ਆਪ ਹੀ ਬਣੇ ਫਿਰਦੇ ਨੇ, ਗੁਰੂ ਸਾਹਿਬ ਨਹੀਂ ਇਹ ਗੱਲ ਕਹਿੰਦੇ, ਇੱਥੇ ਕੋਈ ਮੇਰ ਤੇਰ ਨਹੀਂ, ਇੱਥੇ ਨਹੀਂ ਕੋਈ ਫਰਕ। ਬੀਬੀ ਪਾਠ ਕਰ ਸਕਦੀ ਹੈ, ਸੇਵਾ ਕਰ ਸਕਦੀ ਹੈ, ਬੀਬੀ ਕੀਰਤਨ ਕਰ ਸਕਦੀ ਹੈ, ਨਿਤਨੇਮ ਕਰ ਸਕਦੀ ਹੈ, ਕੋਈ ਰੋਕ ਨਹੀਂ, ਕੋਈ ਪਾਬੰਦੀ ਨਹੀਂ। ਬੀਬੀ ਕਿਹੜੇ ਪਾਸਿਓਂ ਜੂਠੀ ਹੋ ਗਈ, ਉਹ ਝੂਠ ਮੰਨਦੇ ਨੇ, ਅਖੇ ਬੀਬੀ ਪਵਿੱਤਰ ਨਹੀਂ ਹੁੰਦੀ। ਪਵਿੱਤਰ ਕਿਉਂ ਨਹੀਂ ਹੁੰਦੀ, ਬੀਬੀ ਪਵਿੱਤਰ ਨਹੀਂ, ਫਿਰ ਇਹਦਾ ਮਤਲਬ ਜਿਹੜੀ ਮਾਂ ਦੇ ਕੁੱਖੋਂ ਅਸੀਂ ਜੰਮੇ ਆਪਣੇ ਮੂੰਹੋਂ ਕਹਿ ਸਕਦੇ ਹਾਂ ਮੇਰੀ ਮਾਂ ਪਵਿੱਤਰ ਨਹੀਂ, ਮੇਰੀ ਭੈਣ ਪਵਿੱਤਰ ਨਹੀਂ, ਮੇਰੇ ਘਰ ਵਾਲੀ ਪਵਿੱਤਰ ਨਹੀਂ, ਮੇਰੀ ਧੀ ਪਵਿੱਤਰ ਨਹੀਂ, ਕਿਹੜੀ ਗੱਲੋਂ ਪਵਿੱਤਰ ਨਹੀਂ? ਤੇ ਕਈ ਵਾਰੀ ਕਈ ਗੱਲਾਂ ਕਲੀਅਰ ਵੀ ਸਟੇਜ ਤੇ ਕਹਿਣੀਆਂ ਪੈ ਜਾਂਦੀਆਂ ਨੇ। ਮੈਂ ਉਹਨਾਂ ਨੂੰ ਭੈਣਾਂ ਨੂੰ ਵੀ ਬੇਨਤੀ ਕੀਤੀ ਸੀ, ਮੈਂ ਕਿਹਾ ਜੀ ਤੁਸੀਂ 12 ਮਹੀਨੇ 30 ਦਿਨ ਗੁਰਦੁਆਰੇ ਜਾ ਵੀ ਸਕਦੀਆਂ ਜੇ, ਪਾਠ ਵੀ ਕਰ ਸਕਦੀਆਂ ਜੇ, ਕੋਈ ਪਾਬੰਦੀ ਨਹੀਂ। ਇਦਾਂ ਕਿਹਾ ਮੈਂ ਕਿਹਾ ਤੁਸੀਂ ਸਮਝ ਗਈਆਂ, ਬਸ ਇਸ਼ਾਰਾ ਹੀ ਹੈ, ਤੁਸੀਂ ਸਮਝ ਆ ਗਈ, ਤੁਹਾਡੇ ਦਿਮਾਗ 'ਚ ਬਹਿ ਗਈ ਗੱਲ ਵੀ 12 ਮਹੀਨੇ 30 ਦਿਨ ਕਲੀਅਰ ਹੋ ਗਈ ਗੱਲ, ਜਾ ਸਕਦੀਆਂ ਗੁਰਦੁਆਰੇ, ਕੋਈ ਪਾਬੰਦੀ। ਇਹ ਤੇ ਰੋਕ ਲਾ ਦਿੱਤੀ, ਫਿਰ ਸੁਣਿਓ, ਫਿਰ ਵਾਪਸ ਕਰਦਾ ਇਸੇ ਗੱਲ ਨੂੰ। ਗੁਰੂ ਸਾਹਿਬ ਨੂੰ ਗੁਰੂ ਸਾਹਿਬ ਕਹਿੰਦੇ ਨੇ, ਪਹਿਲੇ ਸਮਿਆਂ ਵਿੱਚ ਸੀ, ਕਹਿੰਦੇ ਬੀਬੀ ਮੰਦਰ 'ਚ ਨਹੀਂ ਜਾ ਸਕਦੀ, ਕੁਝ ਸਮਾਂ ਇਦਾਂ ਦਾ ਹੁੰਦਾ ਕਹਿੰਦੇ ਬੀਬੀ ਨਹੀਂ ਜਾ ਸਕਦੀ, ਕੁਝ ਸਮਾਂ 4-5 ਦਿਨ ਇਦਾਂ ਦੇ ਨੇ ਬੀਬੀ ਨਹੀਂ ਜਾ ਸਕਦੀ, ਬੀਬੀ ਨਹੀਂ ਜਾ ਸਕਦੀ। ਫਿਰ ਗੁਰੂ ਨਾਨਕ ਸਾਹਿਬ ਜੀ ਕਟਾਕਸ਼ ਕਰਦੇ ਨੇ ਉਸ ਬ੍ਰਹਮਣ ਨੂੰ, ਕਹਿੰਦੇ ਨੇ ਅਕਲ ਤੇ ਹੱਥ ਫੇਰ, ਤੂੰ ਆਪਣੇ ਦਿਮਾਗ ਤੋਂ ਕੰਮ ਲੈ, ਤੂੰ ਕਹਿੰਦਾ ਬੀਬੀ ਜਾ ਨਹੀਂ ਸਕਦੀ, ਕੀ ਗੱਲ ਬਈ? ਕਹਿੰਦੇ ਬੀਬੀ ਝੂਠੀ ਹੋ ਗਈ। ਸਤਿਗੁਰੂ ਕਹਿੰਦੇ ਨੇ ਉਹ ਤੇ ਕਦੀ ਕਦੀ ਝੂਠੀ ਹੁੰਦੀ ਹੈ, ਤੇਰੇ ਕਹਿਣ ਮੁਤਾਬਕ ਝੂਠੀ ਤੇ ਫਿਰ ਵੀ ਨਹੀਂ ਹੁੰਦੀ, ਸਾਡਾ ਤੇ ਜਨਮ ਉਸ ਝੂਠ 'ਚੋਂ ਹੋਇਆ ਜਿਹਨੂੰ ਤੂੰ ਝੂਠ ਕਹਿੰਦਾ ਹੈ। ਗੁਰੂ ਪੀਰ ਫਿਰ ਝੂਠ 'ਚੋਂ ਜੰਮੇ ਨੇ, ਜਿੰਨੇ ਗੁਰੂ ਜਿੰਨੇ ਪੀਰ ਜਿੰਨੇ ਅਵਤਾਰ ਜਿੰਨੇ ਮਹਾਂਪੁਰਸ਼ ਹੋਏ, ਕੀ ਉਹਨਾਂ ਨੂੰ ਇਹ ਕਹੋਗੇ ਵੀ ਝੂਠ 'ਚੋਂ ਜੰਮੇ ਨੇ? ਕਦੇ ਨਹੀਂ ਕਹਿ ਸਕਦੇ ਆਪਾਂ। ਇਹ ਤੇ ਕੁਦਰਤੀ ਨਿਯਮ ਹੈ, ਪਰਮਾਤਮਾ ਦੀ ਖੇਡ ਹੈ, ਉਹਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ, ਕਦੇ ਨਹੀਂ ਮਾੜਾ ਕਹਿਣਾ, ਹੈ ਹੀ ਨਹੀਂ ਮਾੜਾ, ਅਸੀਂ ਬਣਾਇਆ। ਕੁਦਰਤੀ ਨਿਯਮ ਨੇ ਜਿਹੜੇ ਉਹ ਕਦੇ ਮਾੜੇ ਨਹੀਂ ਹੁੰਦੇ। ਫਿਰ ਸਮਝੋ, ਮਹਾਰਜ ਕਹਿੰਦੇ ਨੇ ਜਿਉਂ ਜੋਰੂ ਸਿਰਨਾਵਣੀ, ਸਭ ਨੂੰ ਆਉਂਦਾ ਪੰਗਤੀਆਂ ਪੜ੍ਹਦੇ ਆ ਰੋਜ਼, ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਮੁੜ ਮੁੜ, ਸਿਰ ਨਹਾਉਣੀ ਸਿਰ ਨਾਵਣੀ ਆਵੇ ਵਾਰੋ ਵਾਰ। ਜੋਰੂ ਹੁੰਦਾ ਔਰਤ, ਬੀਬੀ ਨੂੰ ਗੁਰਬਾਣੀ ਦੇ ਅਰਥ ਨੇ ਕਰ ਰਿਹਾ, ਕੋਈ ਓਪਰਾ ਨਾ ਸਮਝੇ, ਕਿਉਂ ਕਰ ਇਦਾਂ ਦੀਆਂ ਗੱਲਾਂ ਤੇ ਬੋਲਦੇ ਨਹੀਂ ਸਾਡੇ ਕਈ ਬੰਦੇ, ਪ੍ਰਚਾਰਕ ਵੀ ਡਰ ਜਾਂਦੇ ਨੇ, ਤੇ ਉਹਦਾ ਕਾਰਨ ਇਹ ਵੀ ਹੈ ਕਿ ਉਹੋ ਜਿਹੇ ਟੌਪਿਕ ਖੋਲਦੇ ਨਹੀਂ। ਪਰ ਕਹਿਣਾ ਚਾਹੀਦਾ ਹੈ ਇਹ ਗੁਰੂ ਨਾਨਕ ਦੀ ਬਾਣੀ, ਆਪਾਂ ਪੜ੍ਹਦੇ ਤੇ ਰੋਜ਼ ਹਾਂ, ਫਿਰ ਅਰਥ ਕਰਨ ਕਿਉਂ ਡਰਨਾ ਹੈ? ਪੜ੍ਹਦੇ ਤੇ ਰੋਜ਼ ਹਾਂ ਅਸੀਂ, ਇਹ ਰੋਜ਼ ਤੇ ਸ਼ਬਦ ਆਉਂਦਾ ਹੈ, ਜਿਉਂ ਜੋਰੂ ਸਿਰ ਨਾਵਣੀ ਆਵੇ ਵਾਰੋ। ਕਹਿੰਦੇ ਉਹ ਵਾਰੋ ਵਾਰ ਵਾਰ, ਜਿਵੇਂ ਇੱਕ ਬੀਬੀ ਤੇ ਸਮਾਂ ਹੈ ਵਾਰ ਵਾਰ, ਇਸੇ ਤਰ੍ਹਾਂ ਕਹਿੰਦੇ ਉਹਨੂੰ ਤੇ ਤੂੰ ਝੂਠੀ ਕਹਿੰਦਾ ਹੈ, ਪਰ ਝੂਠੇ ਝੂਠਾ ਮੁੱਖ ਵਸੈ ਨਿਤ ਨਿਤ ਹੋਏ। ਉਹ ਤੇ ਮਹੀਨੇ 'ਚ 5 ਦਿਨ ਖੁਆਰ ਹੁੰਦੀ ਹੈ, ਔਖੀ ਹੁੰਦੀ ਹੈ, ਤੇਰੇ ਮੂੰਹ ਵਿੱਚ ਤੇ ਸਦਾ ਹੀ ਝੂਠ ਹੈ ਬਾਹਮਣਾ, ਤੂੰ ਤੇ ਸਦਾ ਹੀ ਖੁਆਰ ਹੁੰਦਾ। ਉਹਨੂੰ ਕਹਿੰਦੇ ਨੇ ਤੂੰ ਰੋਕਦਾ, ਇਹਨੂੰ ਮਾੜੀ ਕਹਿੰਦਾ ਹੈ, ਇਹਨੂੰ ਕਹਿੰਦਾ ਇਹ ਝੂਠੀ ਹੈ, ਤੇਰੇ ਮੂੰਹ 'ਚ ਤੇ ਸਦਾ ਹੀ ਝੂਠ ਹੈ, ਤੂੰ ਤੇ ਝੂਠ ਹੀ ਬੋਲਦਾ ਸਦਾ, ਜਦੋਂ ਬੋਲਦਾ ਝੂਠਾ ਗੱਪ ਛੱਡਦਾ, ਲੋਕਾਂ ਨੂੰ ਠੱਗਦਾ ਹੈ, ਉਹ ਤੂੰ ਮਾੜੀ ਕਹਿੰਦਾ, ਤੇਰੇ ਮੂੰਹ 'ਚ ਤੇ ਸਦਾ ਹੀ ਝੂਠ ਹੈ। ਅੱਛਾ ਜੀ, ਅੱਗੇ ਮਹਾਰਾਜ ਕਹਿੰਦੇ ਪਖੰਡ ਨਾ ਕਰ, ਅਸੀਂ ਸੁੱਚੇ ਹਾਂ, ਅਸੀਂ ਸੁੱਚੇ ਹਾਂ, ਆਹ ਗੱਲ ਚੇਤਾ ਰੱਖ। ਪੜ੍ਹਦੇ ਪੰਗਤੀ ਬਈ, ਸੂਚੇ ਇਹ ਨਾ ਆਖੀਏ, ਸੂਚੇ ਇਹ ਨਾ ਆਖੀਏ, ਬੈਨ ਜੇ ਪਿੰਡਾਂ ਤੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਕਲੀਅਰ ਹੋ ਗਈ ਨਾ ਗੱਲ ਗੁਰੂ ਨਾਨਕ ਜੀ, ਇਹਨੂੰ ਕਹਿੰਦੇ ਨੇ ਗੁਰੂ ਨੂੰ ਪ੍ਰਗਟ ਕਰਨਾ। ਇੱਦਾਂ ਗੁਰੂ ਨਾਨਕ ਸਾਹਿਬ ਜੀ ਨੂੰ ਸ਼ਬਦ ਚੋਂ ਪ੍ਰਗਟ ਕਰਿਆ ਕਰੋ, ਸਾਰੇ ਸਾਰੇ ਪ੍ਰਗਟ ਕਰਕੇ ਦਰਸ਼ਨ ਕਰਿਆ ਕਰੋ, ਆਹ ਦਰਸ਼ਨ ਨੇ ਜਿਹੜੇ ਮਨ ਨੇ ਕਰਨੇ ਨੇ, ਮਨ ਨੇ। ਫਿਰ ਸਮਝਿਓ, ਮਹਾਰਾਜ ਕਹਿੰਦੇ ਸੁੱਚਮਤਾ ਸੁੱਚਮਤਾ ਦਾ ਪਖੰਡ ਕਰਦਾ, ਮੈਂ ਸੁੱਚਾਂ ਤੇ ਫਲਾਣਾ ਝੂਠਾ, ਪਰ ਸੁੱਚਾ ਕੌਣ ਹੈ? ਸੁੱਚੇ ਇਹ ਨਾ ਆਖੀਐ, ਬਹਿਨ ਜੇ ਪਿੰਡਾ ਧੋਏ, ਪਿੰਡਾ ਧੋ ਲਿਆ, ਸਰੀਰ ਧੋ ਲਿਆ, ਦਿਨ 'ਚ 10 ਵਾਰੀ ਨਹਾ ਲਿਆ, ਸੁੱਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਜਿਨ੍ਹਾਂ ਦਾ ਮਨ ਸੱਚਾ ਹੈ, ਸੱਚਾ ਜਿਨ੍ਹਾਂ ਦੇ ਮਨ 'ਚ ਵਸਿਆ ਉਹ ਨੇ ਸੁੱਚੇ। ਹੁਣ ਕਲੀਅਰ ਹੋ ਗਈ ਗੱਲ? ਹੁਣ ਤੁਸੀਂ ਕਹੋਗੇ ਪਹਿਲਾਂ ਕਹਿ ਕੇ ਹਟਿਓ ਨਹਾਇਆ ਕਰੋ, ਹੁਣ ਕਹਿੰਦੇ ਹੋ ਵੀ ਲੋੜ ਹੀ ਨਹੀਂ। ਦੋ ਗੱਲਾਂ ਹੋ ਗਈਆਂ ਨਾ, ਹੁਣ ਡਬਲ ਡਬਲ ਗੱਲ ਹੋ ਗਈ। ਹੁਣ ਇਹ ਗੱਲ ਕਲੀਅਰ ਸੁਣ ਲਓ, ਤੁਹਾਡਾ ਖਿਆਲ ਆਏਗਾ ਵੀ ਇਹਦਾ ਮਤਲਬ ਮਨ ਸੁੱਚਾ ਚਾਹੀਦਾ। ਅਸੀਂ ਤੇ ਇਹੀ ਤੇ ਅਸੀਂ ਪਿੱਟਦੇ ਹਾਂ ਨਾ ਨਹਾਉਣ ਵਾਲੇ, ਵੀ ਮਨ ਸੁੱਚਾ ਚਾਹੀਦਾ, ਬਾਣੀ ਨੇ ਕਹਿ ਦਿੱਤਾ, ਕਿਉਂਕਿ ਗੱਲ ਡਬਲ ਹੋ ਗਈ ਤਾਂ ਕਲੀਅਰ ਸੁਣ ਲਓ। ਸੁੱਚਾ ਹਮੇਸ਼ਾ ਮਨ ਹੁੰਦਾ, ਸਰੀਰ ਨੂੰ ਸਾਫ ਰੱਖਣਾ ਹੈ। ਨਹਾਉਣ ਨਾਲ ਸਫਾਈ ਹੁੰਦੀ ਹੈ, ਸੁੱਚਾ ਹਮੇਸ਼ਾ ਮਨ ਹੁੰਦਾ ਹੈ। ਤਨ ਨਹੀਂ, ਤਨ ਨਹੀਂ, ਤਨ ਸੁੱਚਾ ਨਹੀਂ ਹੋਣਾ, ਮਨ ਹੋਣਾ ਹੈ, ਤਨ ਸਾਫ ਹੋਣਾ ਹੈ। ਸਾਫ ਰੱਖਣਾ ਹੈ ਆਪਣੇ ਆਪ ਨੂੰ, ਰੋਜ਼ ਇਸ਼ਨਾਨ ਕਰਨਾ ਹੈ, ਤਨ ਦੀ ਸਫਾਈ ਹੈ, ਰੋਜ਼ ਬਾਣੀ ਪੜ੍ਹਨੀ ਹੈ। ਮਨ ਸੁੱਚਾ ਹੈ, ਮਨ ਸੁੱਚਾ ਹੋਏਗਾ ਤਨ ਨਹੀਂ, ਮਨ ਸੁੱਚਾ ਹੋਏਗਾ। ਉਦਾਂ ਸੁੱਚਮਤਾ ਕਿੱਦਾਂ ਬਣਾ ਲਾਂਗੇ? ਹੁਣ ਆਪਾਂ ਮਾਂਝ ਲਓ, ਰਗੜ ਲਓ। ਹੁਣ ਜੇ ਮੱਝ ਦੇ ਥਨ ਨੇ ਤੇ ਫਿਰ ਦੱਸੋ ਭਲਾ, ਉੱਥੇ ਫਿਰ ਕੱਟੇ ਨੂੰ ਛੱਡਿਆ, ਵੱਛੇ ਨੂੰ ਛੱਡਿਆ, ਉਹਨੇ ਪੀਤਾ, ਆਪਾਂ ਕੀ ਕੀਤਾ? ਮਾੜਾ ਜਿਹਾ ਪਾਣੀ ਮਾਰਿਆ, ਧਾਰ ਕੱਢ ਲਈ, ਧਾਰ ਕੱਢ ਲਈ। ਹੁਣ ਉੱਥੇ ਕੀ ਹੁਣ ਉਹ ਆਪਣਾ ਉਹਦੇ ਨਾਲ ਰੇਤੇ ਨਾਲ ਰਗੜੇਗਾ ਥਣਾਂ ਨੂੰ, ਇੱਦਾਂ ਹੀ ਧਾਰ ਕੱਢੇਗਾ। ਅੱਛਾ ਹੋਰ ਸੁਣੋ, ਇੱਕੋ ਗੱਡੀ 'ਚ ਬੈਠਾ ਹੈ, ਗੁਰੂ ਦਾ ਸਿੱਖ ਹੈ, ਦਲੀਲ, ਦਲੀਲ ਲੌਜਿਕ ਬੜਾ ਲਾਜ਼ਮੀ ਹੈ, ਦਲੀਲ ਸੁਣੋ। ਬੈਠਾ ਹੈ ਗੱਡੀ 'ਚ, 10 ਜਣੇ ਇਕੱਠੇ ਗੱਡੀ 'ਚ ਬੈਠੇ ਹੋ, ਦੂਜਾ ਸਾਹ ਲੈਂਦਾ ਹੈ ਤੇਰੇ ਅੰਦਰ ਆ ਰਿਹਾ, ਤੂੰ ਸਾਹ ਲੈਂਦਾ ਦੂਜੇ ਅੰਦਰ ਜਾ ਰਿਹਾ। ਜਹਾਜ਼ 'ਚ 400 ਬੰਦਾ 300 ਇਕੱਠਾ ਬੈਠਾ ਹੁੰਦਾ ਹੈ, ਵਿੱਚ ਹੀ ਸਾਰੇ ਤਰ੍ਹਾਂ ਦੇ ਬੈਠੇ ਹੁੰਦੇ ਨੇ। ਜਦੋਂ ਸਾਹ ਲੈਂਦੇ ਹਾਂ, ਇੱਕੋ ਹਵਾ ਵਿੱਚ ਸਾਹ ਲੈ ਰਹੇ ਹੁੰਦੇ ਹਾਂ, ਕਿੱਥੋਂ ਸੁੱਚਾ ਹੋ ਜਾਏਗਾ? ਇੱਕੋ ਹਵਾ 'ਚ ਸਾਹ ਲੈਂਦੇ ਹਾਂ ਆਪਾਂ, ਇੱਕੋ ਗੱਡੀ 'ਚ ਬੈਠੇ ਸਾਹ ਲੈਂਦੇ ਹਾਂ। ਸੁੱਚਮਤਾ ਦਾ ਭਾਵ ਨਹੀਂ ਰੱਖਣਾ, ਭਾਵ ਰੱਖਣਾ ਹੈ ਸਫਾਈ ਦਾ। ਸੁੱਚਾ ਕਰਨਾ ਹੈ ਬਾਣੀ ਨੂੰ, ਬਾਣੀ ਨੇ ਮਨ ਨੂੰ। ਮਨ ਸੁੱਚਾ ਹੁੰਦਾ ਹਮੇਸ਼ਾ, ਤਨ ਨੂੰ ਸਾਫ ਰੱਖਿਆ ਜਾ ਸਕਦਾ। ਤੁਹਾਨੂੰ ਦੁਨੀਆ 'ਚ ਸਾਫ ਚੀਜ਼ਾਂ ਮਿਲ ਜਾਣਗੀਆਂ, ਸੁੱਚੀ ਨਹੀਂ ਮਿਲਣੀ। ਸੁੱਚੀ ਕੋਈ ਦੁਨੀਆ 'ਚ ਚੀਜ਼ ਹੈ ਨਹੀਂ, ਮਨ ਸੁੱਚਾ ਹੈ। ਕਾਹਦੇ ਨਾਲ ਸਾਫ ਕਰੇਗਾ? ਮਿੱਟੀ ਨਾਲ, ਮਿੱਟੀ ਵੀ ਝੂਠੀ ਹੈ। ਫਿਰ ਤੂੰ ਪਾਣੀ ਨਾਲ ਸਾਫ ਕਰੇਗਾ, ਪਾਣੀ ਵੀ ਝੂਠਾ ਹੈ, ਪਾਣੀ ਅੰਦਰ ਵੀ ਜੀਵ ਨੇ, ਪਾਣੀ ਵੀ ਝੂਠਾ ਹੈ, ਧੋਏਗਾ ਕਾਹਦੇ ਨਾਲ? ਪਾਣੀ ਵੀ ਝੂਠਾ ਹੈ। ਇਸ ਕਰਕੇ ਸਫਾਈ ਦਾ ਖਿਆਲ ਰੱਖਣਾ ਹੈ, ਸਾਫ ਸਫਾਈ ਹੋਵੇ ਇਹ ਚੰਗੀ ਗੱਲ ਹੈ। ਸਰੀਰ ਨੂੰ ਅਸੀਂ ਸਾਫ ਕੀਤਾ ਹੈ ਇਹ ਠੀਕ ਹੈ, ਪਰ ਸੁੱਚਾ ਹਮੇਸ਼ਾ ਮਨ ਹੋਏਗਾ। ਜੇ ਮੈਂ ਕਹਾਂ ਮੇਰਾ ਤਨ ਸੁੱਚਾ ਹੋ ਜਾਏਗਾ, ਮੇਰਾ ਤਨ ਸੁੱਚਾ ਕਰਾਂ ਵੀ ਤਾਂ ਵੀ ਨਹੀਂ ਹੋ ਸਕਦਾ, ਮਨ ਸੁੱਚਾ ਹੋਏਗਾ। ਬਸ ਜੇ ਮੇਰਾ ਮਨ ਸੁੱਚਾ ਹੈ, ਮਨ ਠੀਕ ਹੈ, ਫਿਰ ਮਾੜੇ ਕੰਮਾਂ ਤੋਂ ਮੇਰਾ ਸਰੀਰ ਵੀ ਬਚਿਆ ਰਿਹਾ, ਸਰੀਰ ਆਪੇ ਬਚ ਗਿਆ। ਮਨ ਸੁੱਚਾ ਹੋਏਗਾ, ਤਨ ਨਹੀਂ। ਤਨ ਦੇ ਵਿੱਚ ਤੇ ਇਹ ਤੇ ਸਦਾ ਹੀ ਝੂਠਾ, ਇਹ ਚੇਤਾ ਰੱਖਿਓ ਭਾਈ। ਹੁਣ ਆਪਾਂ ਮਨ ਦਾ ਇਸ਼ਨਾਨ ਕਰਾਉਣਾ ਹੈ, ਮਨ ਦਾ ਅੰਦਰਲੀ ਮੈਲ ਦੂਰ ਕਰਨੀ, ਨਹੀਂ ਤੇ ਨਹਾਵਣ ਚੱਲੇ। ਹਾਂਜੀ, ਮਨ ਖੋਟੇ ਮਾਰਾ ਕਲੀਅਰ ਕਹਿੰਦੇ ਨੇ, ਇੱਕ ਭਉ ਲੱਥੀ ਨਾਤਿਆਂ, ਦੋਏ ਭਾ ਚੜੀ ਇਸ ਹੋਰ। ਕਿੰਨੀ ਵਾਰੀ ਸੁਣਿਆ ਪੜਿਆ, ਤੇਰੇ ਅੰਦਰੋਂ ਮੈਲ ਨਾ ਜਾਵੇ, ਮਨ ਦੀ ਮੈਲ ਦੀ ਗੱਲ ਹੈ। ਸਾਰੇ ਬੋਲਿਆ ਕਰੋ ਗੱਜ ਕੇ, ਨਹਾਉਂਦਾ ਫਿਰੇ ਤੀਰਥਾਂ ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰੇ ਤੀਰਥਾਂ ਗੱਜ ਕੇ, ਅੰਦਰੋਂ ਮੈਲ ਨਾ ਜਾਵੇ, ਸੌਂਦਾ ਫਿਰ ਤੀਰ ਸਾਥ ਰੱਜ ਕੇ ਬੋਲਿਓ ਬਈ। ਬੜਾ ਵਾਂਝੇ ਨਾ ਦਿਓ ਮੇਰੇ ਪਿਆਰੇ ਲਾਉਂਦਾ ਫਿਰੇ ਤੀਰ ਸਾਂ ਤੇ ਪਿਆਰੇ ਲਾਉਂਦਾ ਫਿਰੇ ਤੀਰ ਸਾਂ ਤੇ ਮੇਰੇ ਪਿਆਰੇ ਲਾਉਂਦਾ ਫਿਰੇ ਤੀਰ ਸਾਂ ਤੇ ਰੱਜ ਕੇ ਬਈ ਮੇਰੇ ਪਿਆਰੇ ਲਾਉਂਦਾ ਫਿਰੇ ਤੀਰ ਸਾਂ ਤੇ ਪਿਆਰੇ ਵਾਂਝੇ ਨਾ ਰਿਓ ਬਾਬਾ ਬਾਬਾ ਆਉਂਦਾ ਫਿਰ ਤੀਰ ਥਾਂ ਤੇ ਬਾਬਾ ਬਾਬਾ ਆਉਂਦਾ ਫਿਰ ਤੀਰ ਥਾਂ ਤੇ ਬਾਬਾ ਬਾਬਾ ਆਉਂਦਾ ਫਿਰ ਕੱਲੇ ਤਨ ਦਾ ਇਸ਼ਨਾਨ ਕਰਕੇ ਨਹੀਂ, ਮਨ ਦਾ ਇਸ਼ਨਾਨ ਜ਼ਰੂਰੀ ਹੈ। ਤੇ ਮਨ ਕਦੋਂ ਨਹਾਉਂਦਾ ਹੈ? ਜਦੋਂ ਸਤਸੰਗ ਵਿੱਚ ਆਉਂਦਾ ਹੈ। ਸੱਚੇ ਗਿਆਨ ਵਿੱਚ ਮਨ ਦਾ ਨਹਾਉਣ ਹੋ ਜਾਂਦਾ ਭਾਈ। ਰੋਜ਼ ਤੇ ਪੜ੍ਹਦੇ ਹਾਂ ਸੋਚੈ ਬੋਲੋ ਸੋਚੈ, ਕਹਿੰਦੇ ਇਹਦੇ ਨਾਲ ਨਹੀਂ, ਲੱਖਾਂ ਵਾਰੀ ਜੇ ਸੋਚੀ ਲੱਖ ਵਾਰ। ਲੈ ਸ਼ੁਰੂ ਇੱਥੋਂ ਹੁੰਦਾ ਹੈ। ਜਪਜੀ ਸਾਹਿਬ ਰੋਜ਼ ਪੜ੍ਹਦੇ ਹਾਂ, ਪਹਿਲੀ ਗੱਲ ਹੀ ਇਹ ਹੈ, ਪਹਿਲਾਂ ਤਾਂ ਇਹ ਕੱਢ ਦੇ ਦਿਮਾਗ 'ਚ, ਚੁੱਪ ਰਹਿਣ ਨਾਲ ਰੱਬ ਮਿਲ ਜਾਏਗਾ। ਬਹੁਤਾ ਗਿਆਨ ਪ੍ਰਾਪਤ ਕਰਕੇ ਉਹਨੂੰ ਵਰਤਿਆ ਨਾ, ਸਹਿਸ ਸਿਆਣਪਾ ਲੱਖ ਹੋਏ, ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਲਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਦੁਨਿਆਵੀ ਪਦਾਰਥਾਂ ਜਿੰਨੇ ਮਰਜ਼ੀ ਇਕੱਠੇ ਕਰ ਲੈ ਇਹਦੇ ਨਾਲ ਵੀ ਨਹੀਂ ਸ਼ਾਂਤੀ ਆਉਣੀ ਇਕੱਲਾ ਗਿਆਨ ਇਕੱਠਾ ਕਰ ਲੈ ਇਹਦੇ ਨਾਲ ਵੀ ਨਹੀਂ ਮਹਾਰਾਜ ਕਹਿੰਦੇ ਮਨ ਸੁੱਚਾ ਹੁੰਦਾ ਨਹੀਂ ਲੱਖਾਂ ਵਾਰੀ ਨਾਲ ਹੈ ਭਾਵੇਂ ਮਨ ਤੇ ਗਿਆਨ ਨਾਲ ਹੀ ਇਸ਼ਨਾਨ ਹੁੰਦਾ ਗਿਆਨ ਨਾਲ ਇੱਥੇ ਧੋਤਾ ਜਾਂਦਾ ਇਹਨੇ ਸਾਫ਼ ਹੋ ਜਾਣਾ ਤੇ ਵੇਖਿਓ ਜੀ ਤੀਰਥ ਨਾਵਾਂ ਜੇ ਤਿਸ ਪਾਵਾਂ ਤੈਨੂੰ ਪਸੰਦ ਆ ਜੇ ਮੇਰਾ ਮਨ ਬਸ ਮੇਰਾ ਤੀਰਥ ਨਹਾਤਾ ਗਿਆ ਜੇ ਮੈਂ ਤੈਨੂੰ ਪਸੰਦ ਹੀ ਨਾ ਆਇਆ ਮੇਰੇ ਮਾਲਕਾ ਮੇਰੇ ਵਿਚਾਰ ਮੇਰੀ ਸੋਚ ਮੇਰਾ ਮਨ ਤੈਨੂੰ ਪਸੰਦ ਨਹੀਂ ਵਿਣ ਭਾਣੇ ਮੈਂ ਤੈਨੂੰ ਤੇ ਪਸੰਦ ਹੀ ਨਹੀਂ ਆਇਆ ਵਿਣ ਭਾਣੇ ਕੇ ਨਾਏ ਕਰੀ ਕਾਹਦਾ ਨਹਾਉਣਾ ਫਿਰ ਤੀਰਥ ਨਹਾਵਾਂ ਜੇ ਤਿਸ ਭਾਵਾਂ ਜੇ ਤੈਨੂੰ ਭਾ ਗਿਆ ਫਿਰ ਤੇ ਠੀਕ ਹੈ ਤੇ ਜੇ ਤੈਨੂੰ ਪਸੰਦ ਹੀ ਨਾ ਆਇਆ ਫਿਰ ਵਿਣ ਭਾਣੇ ਕੇ ਨਾਏ ਕਰੀ ਕਾਹਦਾ ਨਹਾਉਣਾ ਫਿਰ ਜੇ ਤੈਨੂੰ ਪਸੰਦ ਹੀ ਨਾ ਆਇਆ ਪਸੰਦ ਤੇ ਮੇਰਾ ਮਨ ਆਉਣਾ ਮੇਰੇ ਵਿਚਾਰ ਕਿੱਦਾਂ ਦੇ ਆ ਅੱਛਾ ਜੀ ਹੁਣ ਇਹ ਥੋੜੀ ਜਿਹੀ ਗੱਲ ਆਪਾਂ ਅੱਗੇ ਲੈ ਗਏ ਵੀ ਆਪਣੇ ਘਰ ਵਿੱਚ ਗੱਲਾਂ ਇਦਾਂ ਦੀਆਂ ਨਹੀਂ ਕਰਨੀਆਂ ਬੱਚੇ ਦੇ ਦਾਦਾ ਦਾਦੀ ਕੀ ਹੁੰਦੇ ਨੇ ਧਾਰਮਿਕ ਟੀਚਰ ਧਾਰਮਿਕ ਟੀਚਰ ਬਣੋ ਦਾਦਾ ਦਾਦੀ ਦਾਦਿਆਂ ਨੂੰ ਦਾਦੀਆਂ ਨੂੰ ਸਭ ਨੂੰ ਬੇਨਤੀ ਹੈ ਵੀ ਧਿਆਨ ਰੱਖੋ ਹੁਣ ਪੂਰਾ ਜਿਹੜਾ ਦਾਦਾ ਵੀ ਆਪਣੇ ਪੋਤੇ ਨੂੰ ਕਹਿੰਦਾ ਚੱਟ ਚੱਕ 60 ਰੁਪਈਏ ਲਿਆ ਪਊਆ ਫੜ ਕੇ ਉਹ ਦਾਦੇ ਨੂੰ ਬੇਨਤੀ ਹੈ ਵੀ ਸਿਆਣਾ ਬਣ ਜਾ ਬਗਦਾੜੀਆ ਸਿਆਣਾ ਬਣ ਜਾ ਅਕਲ ਤੋਂ ਕੰਮ ਲੈ ਤੈਨੂੰ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ ਆਪਾਂ ਬਹੁਤ ਵਾਰ ਪੜ੍ਹਦੇ ਹਾਂ ਬਾਬਾ ਫਰੀਦ ਸਾਹਿਬ ਦਾ ਬਚਨ ਪੜ੍ਹ ਦਿਓ ਸਿਰ ਪਲਿਆ ਦਾੜੀ ਪਲੀ ਮੁੱਛਾਂ ਵੀ ਪਲੀਆਂ ਹੁਣ ਤੇ ਸਿਆਣਾ ਹੋ ਜਾ ਹਾਂਜੀ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਵੀ ਪਲੀਆਂ ਰੇ ਮਨ ਗਹਿਣੇ ਬਾਵਲੇ ਮਾਣੇ ਕਿਆ ਰਲੀਆਂ ਸਿਰ ਚਿੱਟਾ ਹੋ ਗਿਆ ਦਾੜੀ ਚਿੱਟੀ ਹੋ ਗਈ ਹੁਣ ਤੇ ਮੁੱਛਾਂ ਵੀ ਚਿੱਟੀਆਂ ਹੋ ਗਈਆਂ ਅਜੇ ਵੀ ਰਲੀਆਂ ਅਜੇ ਵੀ ਰੰਗ ਰਲੀਆਂ ਹੁਣ ਸਿਆਣਾ ਹੋ ਜਾ ਸਭ ਨੂੰ ਬੇਨਤੀ ਕਰ ਰਿਹਾ ਜੇ ਵਿੱਚ ਕੋਈ ਬੈਠਾ ਹੈ ਤੇ ਕੱਲ ਅੰਮ੍ਰਿਤ ਦੀ ਦਾਤ ਲੈ ਲਓ ਭਾਈ ਕੱਲ ਗੁਰੂ ਵਾਲੇ ਬਣ ਜਾਓ ਸਿਆਣੇ ਬਣ ਜਾਈਏ ਪੋਤੇ ਪੋਤੀਆਂ ਦੇ ਧਾਰਮਿਕ ਟੀਚਰ ਬਣੋ ਆਪ ਸਿੱਖੋ ਨਿਆਣਿਆਂ ਨੂੰ ਸਿਖਾਓ ਗੁਰਮਤ ਕੀ ਹੈ ਗੁਰਮਤ ਫਲਸਫੇ ਤੋਂ ਜਾਣੂ ਕਰਾਓ ਸਿੱਖੀ ਤੇ ਤੁਰੋ ਤੋਰੋ ਨਿਆਣਿਆਂ ਨੂੰ ਇਹ ਦਿਮਾਗ 'ਚ ਰੱਖੋ ਗੱਲ ਤਿਆਰੀ ਕਰੋ ਬਈ ਵੇਖਿਓ ਦਰਬਾਰਾ ਸਿੰਘ ਕੇਰ ਸਿੰਘ ਦਾ ਪੁੱਤਰ ਹੈ 1912 ਵਿੱਚ ਜੰਮਿਆ ਹੈ ਛੋਟਾ ਜਿਹਾ ਦਾਦੀ ਬਾਣੀ ਪੜ੍ਹਦੀ ਹੈ ਪੜ੍ਹਾਉਂਦੀ ਹੈ ਕੇਰ ਸਿੰਘ ਬਾਣੀ ਪੜ੍ਹਦਾ ਹੈ ਪੜ੍ਹਾਉਂਦਾ ਹੈ ਆਪਣੇ ਪੁੱਤਰ ਨੂੰ ਭਾਈ ਕੇਰ ਸਿੰਘ ਕਹਿੰਦੇ ਨੇ ਉਹਨਾਂ ਵੇਲਿਆਂ ਦੇ ਵਿੱਚ ਨਰੈਣੂ ਮਹੰਤ ਨੇ ਨਰੈਣੂ ਮਹੰਤ ਜਿਹਨੇ ਨਨਕਾਣਾ ਸਾਹਿਬ ਦਾ ਸਾਕਾ ਜੋ ਹੋਇਆ ਹੈ ਇਹ ਨਰੈਣੂ ਮਹੰਤ ਕਰਕੇ ਹੋਇਆ ਹੈ ਤੇ ਨਰੈਣੂ ਮਹੰਤ ਕੌਣ ਹੈ ਇਹ ਪ੍ਰਬੰਧਕ ਸੀ ਨਨਕਾਣਾ ਸਾਹਿਬ ਦਾ ਮਹਾਰਾਜੇ ਰਣਜੀਤ ਸਿੰਘ ਨੇ ਨਨਕਾਣਾ ਸਾਹਿਬ ਦੇ ਨਾਂ 5000 ਕਿੱਲਾ ਜ਼ਮੀਨ ਦਾ ਲਵਾਇਆ ਸੀ 5000 ਏਕੜ ਜ਼ਮੀਨ ਦਾ ਨਨਕਾਣਾ ਸਾਹਿਬ ਦੇ ਨਾਂ ਲਵਾਇਆ ਸੀ ਕਿਉਂ ਉਹਨੇ ਤੇ ਭਲੇ ਲਈ ਲਵਾਇਆ ਸੀ ਭਲੇ ਲਈ ਕਿਵੇਂ ਉਹ ਕਹਿੰਦਾ ਹੈ ਮਹਾਰਾਜਾ ਰਣਜੀਤ ਸਿੰਘ ਵੀ ਗੁਰੂ ਘਰ ਦੇ ਸੇਵਾਦਾਰ ਪ੍ਰਚਾਰਕਾਂ ਨੇ ਪ੍ਰਚਾਰ ਕਰਨਾ ਹੈ ਤੇ 5000 ਏਕੜ ਜ਼ਮੀਨ ਕਿਉਂ ਨਾ ਲਵਾਈ ਲੋਕਾਂ ਨੇ ਪੁੱਛਣਾ ਮਹਾਰਾਜੇ ਨੇ ਕਹਿਣਾ ਤਾਂ ਲਵਾਈ ਵੀ ਇੱਥੋਂ ਦੇ ਬੰਦਿਆਂ ਨੇ ਪ੍ਰਚਾਰ ਕਰਨਾ ਸਿੱਖੀ ਦਾ ਇਹਨਾਂ ਕੋਲ ਚਾਰ ਪੈਸੇ ਜੇ ਹੋਣਗੇ ਆਪਣੀ ਗੱਲ ਡਟ ਕੇ ਕਹਿਣਗੇ ਨਹੀਂ ਤੇ ਲੋਕਾਂ ਦੇ ਹੱਥਾਂ ਵੱਲ ਹੀ ਵਹਿੰਦੇ ਰਹਿਣਗੇ ਇਹ ਮੈਨੂੰ ਕਿੰਨੇ ਦਿੰਦਾ ਇਹਨਾਂ ਨੇ ਸੱਚ ਨਹੀਂ ਬੋਲਣਾ ਜੁਰਤ ਤੇ ਹੋਏਗੀ ਜੇ ਕੋਲ ਕੁਝ ਹੋਏਗਾ ਸੱਚ ਬੋਲਣ ਦੀ ਜੁਰਤ ਕਰੇਗਾ ਤੇ ਜੇ ਆਪ ਹੀ ਪ੍ਰਚਾਰਕ ਭੁੱਖਾ ਮਰਦਾ ਹੈ ਮਾਫ਼ ਕਰਨਾ ਸਾਡੇ ਪਿੰਡਾਂ ਦੇ ਵਿੱਚ ਬਹੁਤ ਵੀਰ ਇਦਾਂ ਦੇ ਹੈ ਆ ਜਿਹੜੇ ਪ੍ਰਚਾਰ ਗ੍ਰੰਥੀ ਕਰ ਸਕਦੇ ਨੇ ਪਰ ਡਰਦੇ ਬੋਲਦੇ ਨਹੀਂ ਕਹਿੰਦੇ ਜੇ ਅੱਜ ਮੈਂ ਬੋਲ ਪਿਆ ਮੈਨੂੰ ਕੱਲ੍ਹ ਨੂੰ ਕਹਿਣਗੇ ਚੱਕ ਸਮਾਨ ਬਾਬਾ ਭਾਜਾ ਨਵਾਂ ਗੁਰਦੁਆਰਾ ਲੱਭ ਲੈ ਤੂੰ ਕੌਣ ਹੁੰਦਾ ਸਾਨੂੰ ਸਿੱਖਿਆ ਦੇਣ ਵਾਲਾ ਗ੍ਰੰਥੀ ਹੈ ਨੇ ਕਈ ਪ੍ਰਚਾਰ ਕਰ ਸਕਦੇ ਨੇ ਪਰ ਕਰਦੇ ਨਹੀਂ, ਡਰਦੇ ਨੇ। ਵਿਦੇਸ਼ਾਂ 'ਚ ਬੜੇ ਵੇਖੇ ਨੇ, ਵਿਦੇਸ਼ਾਂ 'ਚ ਕਈ ਬੰਦਿਆਂ ਨੂੰ ਕਹੀਦਾ ਤੈਨੂੰ ਤੇ ਗੁਰਮਤ ਦਾ ਪਤਾ ਹੈ, ਤੂੰ ਨਿਆਣਾ ਨਹੀਂ, ਤੈਨੂੰ ਪਤਾ ਹੈ, ਕਿਉਂ ਨਹੀਂ ਬੋਲਦਾ? ਉਹ ਕਹਿੰਦਾ ਕੀ ਕਰੀਏ ਜੀ, ਬਸ ਇਹ ਉਸੇ ਵੇਲੇ ਛੁੱਟੀ ਕਰ ਦੇਣਗੇ, ਬਸ ਆਹ ਡਰ ਹੈ। ਫਿਰ ਮੈਂ ਕਿਹਾ ਸਾਨੂੰ ਕਈ ਵਾਰੀ ਕਹਿ ਤੇ ਦਿੰਦੇ ਹੋ ਕਿ ਬਾਬਿਆਂ ਦੇ ਅਸਥਾਨ ਬਣੇ ਨੇ, ਡੇਰੇ ਬਣੇ ਨੇ। ਮੈਂ ਕਿਹਾ ਸਾਨੂੰ ਨਹੀਂ ਡਰ ਲੱਗਦਾ ਕਿਸੇ ਤੋਂ, ਮੈਂ ਨਹੀਂ ਇਹਨਾਂ ਤੋਂ ਡਰਦਾ। ਮੈਂ ਕਹਿੰਦਾ ਤੁਹਾਡਾ ਅਮਰੀਕਾ ਛੱਡਿਆ, ਪਰ ਜੇ ਇੱਥੇ ਵੀ ਆਇਆ ਡਟ ਕੇ ਕਹਿਣੀ ਹੈ ਗੱਲ, ਕਿਸੇ ਸਟੇਜ ਤੇ ਜਾਈਏ ਸਾਨੂੰ ਨਹੀਂ ਡਰ ਲੱਗਦਾ, ਪ੍ਰਬੰਧਕਾਂ ਦਾ ਕੋਈ ਡਰ ਨਹੀਂ। ਪਰ ਇੱਕ ਗੱਲ ਮੈਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਾਂਗਾ, ਸੱਚੇ ਦਿਲੋਂ ਤੁਸੀਂ ਅਕਾਲ ਪੁਰਖ ਨੂੰ ਹਾਜ਼ਰ ਮੰਨ ਕੇ ਤੁਰੇ ਰਹੋ, ਇਹਦੇ 'ਚ ਕੋਈ ਸ਼ੱਕ ਨਹੀਂ। ਜੇ ਸੱਚ ਤੇ ਤੁਰਿਆ ਔਖ ਤੇ ਜ਼ਰੂਰ ਆਏਗੀ, ਪਰ ਇੱਦਾਂ ਨਾ ਕਰ ਸਮਝੌਤਾ ਨਾ ਆਪਣੀ ਜ਼ਿੰਦਗੀ 'ਚ ਕਰੀ। ਅਕਾਲ ਪੁਰਖ ਵਾਹਿਗੁਰੂ ਨੇ ਬੇਦ ਇਹੋ ਜਿਹੀ ਬਣਾ ਦੇਣੀ ਹੈ, ਆਪੇ ਬਾਂਹ ਫੜ ਲਏਗਾ, ਕੋਈ ਬੇਦ ਉਹਨੇ ਬਣਾ ਦੇਣੀ। ਡਰੀ ਨਾ, ਡਰ ਕੇ ਨਹੀਂ ਗੱਲ ਬਣਦੀ, ਡਰ ਡਰ ਕੇ ਨਹੀਂ ਗੱਲ ਪ੍ਰਚਾਰ ਹੋ ਸਕਦਾ ਕਦੀ, ਜੇ ਇਸੇ ਗੱਲ ਤੋਂ ਡਰਦੇ ਰਹੀਏ। ਹੁਣ ਪ੍ਰਬੰਧਕ ਦਾ ਕੰਮ ਹੈ ਆਪਣਾ ਕੰਮ ਕਰੇ। ਹੁਣ ਵੇਖੋ ਨਾ ਜੀ, ਜਿੱਦਾਂ ਹੁਣ ਫੈਕਟਰੀ ਹੈ ਇੱਕ, ਤੁਸੀਂ ਲੋਹੇ ਦੀ ਫੈਕਟਰੀਆਂ ਵੇਖੀਆਂ ਨੇ, ਚਲੋ ਫੈਕਟਰੀ ਵਿੱਚ ਬੰਦੇ ਕੰਮ ਕਰਦੇ ਨੇ, ਕੋਈ ਬੰਦਾ ਕੋਈ ਕੰਮ ਕਰਦਾ, ਕੋਈ ਲੋਹਾ ਕੁੱਟਦਾ, ਕੋਈ ਕੁਛ ਕਰਦਾ, ਕੋਈ ਕੁਛ ਮਸ਼ੀਨ ਚਲਾਉਂਦਾ। ਮੈਨੇਜਰ ਦਾ ਕੀ ਕੰਮ ਹੁੰਦਾ? ਮੈਨੇਜਰ ਦਾ ਕੰਮ ਕੀ ਹੁੰਦਾ? ਉਹ ਇਹ ਵੇਖੇ ਵੀ ਕੰਮ ਠੀਕ ਠਾਕ ਚੱਲ ਰਿਹਾ, ਮਸ਼ੀਨਾਂ ਚੱਲਦੀਆਂ ਨੇ, ਬੰਦੇ ਕੰਮ ਕਰਦੇ ਨੇ, ਗੱਲ ਖਤਮ। ਹੁਣ ਜੇ ਮੈਨੇਜਰ ਆ ਕੇ ਆਖੇ, ਜੇ ਮੈਨੇਜਰ ਆ ਕੇ ਆਖੇ ਕਿ ਆ ਆ ਇਦਾਂ ਨਹੀਂ, ਆ ਇਦਾਂ, ਆਪਾਂ ਕਹਾਂਗੇ ਵੀ ਤੈਨੂੰ ਲਿਖਤ ਪੜ੍ਹਨ ਦਾ ਤੇ ਪਤਾ, ਆਪਣਾ ਕੰਮ ਕਰ ਦਫ਼ਤਰ ਵਾਲਾ, ਇਹਦੇ ਵਿੱਚ ਪੰਗਾ ਨਾ ਲੈ। ਜਿਹੜੇ ਪ੍ਰਬੰਧਕ ਹੁੰਦੇ ਨੇ, ਪ੍ਰਬੰਧਕ ਗੁਰਦੁਆਰੇ ਨੂੰ ਸਾਂਭਣ ਵਾਲੇ ਹੁੰਦੇ ਨੇ, ਪ੍ਰਚਾਰਕ ਪ੍ਰਚਾਰਕ ਪ੍ਰਚਾਰਕਾਂ ਦਾ ਕੰਮ ਪ੍ਰਚਾਰ ਕਰਨਾ ਹੁੰਦਾ ਹੈ। ਪ੍ਰਬੰਧਕ ਇੱਕ ਸੇਵਾਦਾਰ ਨੇ, ਸਾਂਭਣ ਸਾਂਭ ਸਕਦੇ ਨੇ ਵੀ ਕੀ ਠੀਕ ਚੱਲ ਰਿਹਾ ਕਿ ਨਹੀਂ ਚੱਲ ਰਿਹਾ। ਮੈਨੇਜਰ ਜਿੱਦਾਂ ਹੁੰਦਾ ਇੱਕ ਸਾਂਭਣ ਵਾਲਾ, ਸਭ ਠੀਕ ਠਾਕ ਹੈ, ਇਹ ਪ੍ਰਬੰਧਕਾਂ ਦਾ ਫਰਜ਼ ਹੁੰਦਾ ਹੈ। ਪ੍ਰਚਾਰਕ ਨੇ ਵੇਖਣਾ ਕਿ ਪ੍ਰਚਾਰ ਗੁਰੂ ਜੀ ਕੀ ਕਹਿੰਦੇ ਨੇ, ਉਹ ਮੈਨੇਜਰ ਵੱਲ ਨਹੀਂ ਵੇਖ ਸਕਦਾ, ਉਹ ਆਪਣਾ ਪ੍ਰਚਾਰ ਕਰੇ, ਜੋ ਸੱਚ ਕਹਿਣਾ ਕਵੇ। ਜੇ ਕਮੇਟੀ ਵੱਲ ਵੇਖੀਓ, ਕਮੇਟੀ ਤੇ ਸਾਂਭਣ ਵਾਲੀ ਹੈ, ਕਮੇਟੀ ਨੂੰ ਤੇ ਇਹ ਪਤਾ ਹੈ ਵੀ ਇੰਨੇ ਪੈਸੇ ਲੈਣੇ ਨੇ, ਇੰਨੇ ਦੇਣੇ ਨੇ, ਬਿਲਡਿੰਗ ਆਹ ਬਣ ਗਈ ਆਹ ਨਹੀਂ ਬਣੀ। ਕਮੇਟੀ ਦਾ ਤੇ ਇਹ ਕੰਮ ਹੈ, ਗੋਲਕ ਆ ਗਈ, ਗੋਲਕ ਨੂੰ ਗਿਣ ਲਓ ਪੈਸੇ ਕਿੰਨੇ ਆਏ, ਗੋਲਕ ਦੇ ਮਹੀਨੇ ਦੇ ਕਿੰਨੇ ਆਏ। ਪ੍ਰਚਾਰਕ ਨੇ ਪ੍ਰਚਾਰ ਕਰਨਾ ਹੈ। ਹੁਣ ਜੇ ਪ੍ਰਚਾਰਕ ਕਮੇਟੀ ਪ੍ਰਚਾਰਕ ਤੇ ਰੋਹ ਮਾਰੇ, ਕਮੇਟੀ ਪ੍ਰਚਾਰਕ ਤੇ ਰੋਹ ਮਾਰੇ, ਜਾਂ ਫਿਰ ਪ੍ਰਚਾਰਕ ਉਹਨਾਂ ਦਾ ਰੋਹ ਮੰਨੀ ਜਾਏ, ਇਹ ਨਹੀਂ। ਪ੍ਰਚਾਰਕ ਦਾ ਡਾਇਰੈਕਟ ਸੰਬੰਧ ਗੁਰੂ ਨਾਲ ਹੈ। ਕਮੇਟੀ ਨੇ ਸਾਂਭਣਾ, ਵੇਖਣਾ ਵੀ ਪ੍ਰਚਾਰ ਠੀਕ ਹੋ ਰਿਹਾ ਹੈ, ਸੰਗਤ ਸਾਰੀ ਆ ਰਹੀ ਹੈ, ਇਹ ਠੀਕ ਹੈ। ਪਰ ਸਾਡੇ ਕੀ ਹੈ, ਮਾਫ ਕਰਨਾ, ਮਾਫੀ ਮੰਗ ਕੇ ਕਹਿ ਰਿਹਾ, ਕਮੇਟੀਆਂ ਵਾਲੇ ਬਹੁਤੇ, ਕਈ ਤੇ ਸਿਆਣੇ ਨੇ, ਚਲੋ ਕਈ ਗੁਰਮੁਖ ਨੇ ਜਿਨ੍ਹਾਂ ਨੂੰ ਪਤਾ ਹੈ, ਪਰ ਕਈ ਇਦਾਂ ਦੇ ਹੈ ਨੇ ਜਿਹੜੇ ਕਮੇਟੀਆਂ ਵਾਲੇ ਹਮੇਸ਼ਾ ਹੀ ਵੀ ਜੇ ਤੇ ਗ੍ਰੰਥੀ ਜੀ ਸਾਡੀ ਬੱਲੇ ਬੱਲੇ ਕਰਦੇ ਨੇ, ਆਓ ਪ੍ਰਧਾਨ ਸਾਹਿਬ, ਆਓ ਜੀ, ਆਹ ਲਓ ਜੀ ਚਾਹ ਦਾ ਕੱਪ ਲਿਆਈਏ ਜੀ ਤੁਹਾਡੇ ਲਈ, ਲਾਚੀਆਂ ਵਾਲੀ ਚਾਹ ਪਿਆਉਂਦੇ ਹਾਂ। ਹੁਣ ਰਤੀਏ ਇਲਾਕੇ 'ਚ ਮੈਂ ਗਿਆ ਸੀ, ਮਾਫ਼ ਕਰਨਾ, ਮੇਰੇ ਨਾਲ ਬਾਬੇ ਗੁਰਜੀਤ ਸਿੰਘ ਹੋਣੀ ਬੈਠੇ, ਮੈਨੂੰ ਦੱਸਣ, ਕਹਿੰਦੇ ਜੀ ਇਸ ਇਲਾਕੇ 'ਚ ਭੁੱਕੀ ਬਹੁਤ ਖਾਂਦੇ ਨੇ ਲੋਕ। ਚਲੋ ਮੈਂ ਕਿਹਾ ਅੱਛਾ, ਚਲੋ ਮੇਰੇ, ਇਹ ਤਾਂ ਨੋਰਮਲ ਜੀ ਗੱਲ ਮੈਂ ਸੁਣੀ ਵੀ ਭੁੱਕੀ ਖਾਂਦੇ ਨੇ, ਚਲੋ ਕਿਤੇ ਕੁਛ ਖਾਂਦੇ ਨੇ, ਇੱਧਰ ਜ਼ਿਆਦਾ ਖਾਂਦੇ ਨੇ। ਕਹਿੰਦੇ ਦੀਵਾਨ ਸੀ ਸਾਡੇ ਇੱਦੂ ਪਹਿਲਾਂ, ਆਖੇ ਭੁੱਕੀ ਖਾਂਦੇ ਨੇ। ਮੈਂ ਕਿਹਾ ਚਲੋ। ਕਹਿੰਦੇ ਜੀ ਇਹ ਨਹੀਂ, ਇੱਥੇ ਗੁਰਦੁਆਰੇ ਗ੍ਰੰਥੀਆਂ ਨੂੰ ਵੀ ਇਹਨਾਂ ਨੇ ਭੁੱਕੀ ਖਾਣ ਲਾਤਾ। ਮੈਂ ਕਿਹਾ ਕਿਵੇਂ? ਕਹਿੰਦੇ ਬਾ ਗੁਰਦੁਆਰੇ ਆ ਕੇ ਕਹਿਣਗੇ ਬਾਬਾ ਬਣਾ ਲਾ ਫਿਰ ਕੈੜੀ ਜੀ ਚਾਹ। ਕਹਿੰਦੇ ਫਿਰ ਉਹ ਭੁੱਕੀ ਉਬਾਲ ਉਬਾਲ ਕੇ ਚਾਹ ਬਣਾਉਂਦੇ ਨੇ। ਕਹਿੰਦੇ ਕਈ ਬਹੁਤੇ ਗ੍ਰੰਥੀ ਕਹਿੰਦੇ ਇਹਨਾਂ ਨੇ ਪੀਣ ਲਾਤੇ, ਇਲਾਕੇ ਹੀ ਇੰਨੇ ਪੀਂਦੇ ਨੇ, ਤੇ ਕਈ ਗ੍ਰੰਥੀ ਵੀ ਕਹਿੰਦੇ ਉਬਾਲ ਉਬਾਲ ਕੇ ਨਾਲੇ ਉਹਨਾਂ ਨੂੰ ਪਿਆਉਂਦੇ ਨੇ ਨਾਲੇ ਆਪ ਪੀਂਦੇ ਨੇ, ਉਹਨਾਂ ਨੂੰ ਵੀ ਖੁਸ਼ ਕਰਦੇ ਨੇ। ਮੈਨੂੰ ਉਹਨਾਂ ਨੇ ਕਿਹਾ ਦੀਵਾਨ 'ਚ ਜਾਣ ਤੋਂ ਪਹਿਲਾਂ, ਕਹਿੰਦੇ ਸਟੇਜ ਤੇ ਬੋਲੋ ਵੀ ਗ੍ਰੰਥੀ ਵੀ ਇੱਥੇ ਭੁੱਕੀਆਂ। ਮੈਂ ਕਿਹਾ ਹੱਦ ਹੋ ਗਈ, ਉਹ ਸਵੇਰੇ ਕਿੱਦਾਂ ਨਿਤਨੇਮ ਘੱਗੀ ਬਾਜ਼ ਵਾਲਾ ਕਰਦਾ ਹੋਣਾ, ਉਹਦਾ ਤੇ ਸੰਗ ਬੈਠੇ ਹੀ ਉਹ ਇੱਥੇ ਹੀ ਗਲਾ ਉਹਦਾ ਹੋਣਾ ਹੀ ਆ। ਫਿਰ ਹੁਣ ਜੇ ਮੰਨ ਲਓ ਪੰਜ ਚਾਰ ਚਮਚੇ ਖਾ ਕੇ ਜਿਹੜਾ ਬੈਠਾ ਹੈ ਉਹ ਤੇ ਨਹੀਂ ਤਿਣ ਤਣ ਉਹ ਟਨਕਾਰ ਕਾਹਦੀ ਰਹਿ ਗਈ ਫਿਰ। ਮੈਨੂੰ ਇੱਕ ਇੱਕ ਜਗ੍ਹਾ ਗਏ ਤੇ ਮੈਨੂੰ ਬੜਾ ਜ਼ੁਕਾਮ ਲੱਗਾ, ਸਾਡੇ ਤੋਂ ਪਹਿਲਾਂ ਇੱਕ ਉਹ ਜਥਾ ਹੀ ਸੀ, ਉਹ ਹੁਣ ਮੈਨੂੰ ਕਹਿੰਦਾ ਬਾਬਾ ਜੀ ਜ਼ੁਕਾਮ ਬਹੁਤਾ ਹੀ ਹੋ ਗਿਆ। ਮੈਂ ਕਿਹਾ ਹਾਂ ਕੀ ਕਰੀਏ ਫਿਰ, ਮੈਂ ਕਿਹਾ ਦਵਾਈ ਦਵੂਈ ਲਈ ਹੈ, ਚਲੋ ਕੋਈ ਨਹੀਂ ਦੀਵਾਨ ਤੇ ਲਾਣਾ ਹੀ ਹੈ। ਕਹਿੰਦਾ ਮਾੜਾ ਜਿਹਾ ਆਹ ਕਾਲੀ ਗੋਲੀ ਹੈ ਮੇਰੇ ਕੋਲ, ਕਹਿੰਦਾ ਮਾੜੀ ਜੀ ਬਾਤ ਤੁਸੀਂ ਦੇਖਿਓ ਫਿਰ ਐਂ ਖੁੱਲ ਜਾਣਾ ਸਾਰਾ ਹੀ। ਮੈਨੂੰ ਕਹਿੰਦਾ ਖੁੱਲ ਜੂ ਐਂ ਦਿਮਾਗ ਪੂਰਾ। ਮੈਂ ਕਿਹਾ ਗਲਾ ਹੀ ਰੁਕ ਜਾਏ ਖਾਣ ਤੋਂ ਪਹਿਲਾਂ, ਆਹ ਖਾ ਕੇ ਜੇ ਮੈਂ ਸਟੇਜ ਤੇ ਬੋਲਾਂ ਮੇਰਾ ਗਲਾ ਹੀ ਰੁਕ ਜਾਏ ਇਦੂ ਤੇ, ਇਹ ਕੀ ਬੋਲਾਂਗੇ ਫਿਰ, ਕੀ ਬੋਲਣ ਨੂੰ ਮਰਦਾ ਖਾ ਕੇ ਕਾਲੀ ਗੋਲੀ ਸਟੇਜ ਤੇ, ਕੀ ਬੋਲਣ ਨੂੰ ਮਰਦਾ, ਕੀ ਅਸਰ ਹੈ ਤੇਰਾ, ਪ੍ਰਭਾਵ ਕੀ ਰਹੇਗਾ ਫਿਰ, ਕੀ ਅਸਰ, ਨਸ਼ੇ ਕਰਕੇ ਜਾਂ ਇਦਾਂ ਦਾ ਕੁਝ ਕਰਕੇ ਸਟੇਜ ਤੇ ਕੀ ਅਸਰ ਹੋਣਾ ਫਿਰ, ਪ੍ਰਭਾਵ ਕੀ ਰਹੇਗਾ ਉਹਦਾ। ਇਸ ਕਰਕੇ ਨਸ਼ੇੜੀ ਬਣਦੇ ਜਾ ਰਹੇ ਹਾਂ ਤੇ ਕਮੇਟੀ ਜਿਹੜੀ ਹੈ, ਪ੍ਰਬੰਧਕ ਜਿਹੜੇ, ਪ੍ਰਚਾਰਕ ਵੀਰ ਨੇ ਜਿਹੜੇ, ਉਹ ਆਪਣਾ ਪ੍ਰਚਾਰ ਡਟ ਕੇ ਕਰਨ। ਪਹਿਲਾਂ ਆਪਣੇ ਆਪ ਨੂੰ ਸਵਾਰੀਏ, ਜੀਵਨ ਵਾਲੇ ਜਿਹੜੇ ਉਹਨਾਂ ਦਾ ਫਿਰ ਪ੍ਰਭਾਵ ਰਹਿੰਦਾ। ਗੁਰਬਾਣੀ ਦਾ ਪ੍ਰਭਾਵ ਹੈ ਪਰ ਇੱਕ ਸ਼ਖਸੀਅਤ ਦਾ ਵੀ ਪ੍ਰਭਾਵ ਹੁੰਦਾ, ਉਹਦਾ ਜੀਵਨ ਕਿੱਦਾਂ ਦਾ ਹੈ। ਜੀਵਨ ਵਾਲਿਆਂ ਤੋਂ ਫਿਰ ਅੱਗੇ ਜੀਵਨ ਬਣਦਾ ਹੈ। ਜੇ ਸਾਨੂੰ ਪਤਾ ਲੱਗ ਜੇ ਵੀ ਬੰਦਾ ਇੱਦਾਂ ਵਿਗੜਿਆ ਇੱਦਾਂ ਇੱਦਾਂ ਇੱਦਾਂ ਹੈ, ਉਹਦੀਆਂ ਗੱਲਾਂ ਦਾ ਫਿਰ ਸਾਡੇ 'ਤੇ ਅਸਰ ਨਹੀਂ ਹੁੰਦਾ। ਅਸਰ ਉਹਦਾ ਹੁੰਦਾ ਹੈ ਜਿਹੜਾ ਚੰਗੇ ਜੀਵਨ ਦਾ ਮਾਲਕ ਹੋਵੇ, ਕਿਰਦਾਰ ਚੰਗਾ ਹੋਵੇ ਜੀ, ਫਿਰ ਅਸਲ ਗੱਲ ਬਣਦੀ ਹੈ। ਤੇ ਵੇਖਿਓ ਦਾਦੀ ਨੇ ਪੋਤਰੇ ਨੂੰ ਸਮਝਾਉਣਾ, ਨਨਕਾਣਾ ਸਾਹਿਬ ਦੀ ਗੱਲ ਚੱਲਦੀ ਸੀ, 5000 acres ਜ਼ਮੀਨ ਨਾ ਕਰਾਤੀ। ਕਹਿੰਦੇ ਜੀ ਮੌਜ ਲੱਗ ਜੇ ਪ੍ਰਚਾਰਕਾਂ ਨੂੰ, 5000 acres ਨਨਕਾਣਾ ਸਾਹਿਬ ਦੇ ਨਾਂ, ਕਹਿੰਦੇ ਸੱਚ ਦਾ ਪ੍ਰਚਾਰ ਕਰਨਗੇ। ਪਰ ਤੁਹਾਨੂੰ ਪਤਾ ਹੈ ਪੈਸਾ ਆ ਗਿਆ ਜ਼ਿਆਦਾ, ਇੱਕ ਦੋ ਮਹੰਤ ਤੇ ਇਦਾਂ ਦੇ ਆਏ ਜਿਨ੍ਹਾਂ ਨੇ ਪ੍ਰਚਾਰ ਕੀਤਾ, ਇੱਕ ਪੀੜ੍ਹੀ ਆਈ ਦੂਜੀ ਆਈ, ਫਿਰ ਸਾਡੇ ਤੇ ਆਮ ਹੀ ਗਾਂ ਪੁੱਤਰ ਨੂੰ ਗੱਦੀ, ਫਿਰ ਪੋਤੇ ਨੂੰ, ਫਿਰ ਪੜੋਤੇ ਨੂੰ, ਗੱਦੀਆਂ ਹੀ ਇਦਾਂ ਚਲਾ ਲੈਂਦੇ ਨੇ ਕਈ, ਇਦਾਂ ਹੀ ਹੋ ਗਿਆ ਕੰਮ, ਕੰਮ ਇਦਾਂ ਹੀ ਚੱਲ ਪਿਆ। ਉਹ ਹੋਇਆ ਕਿ ਪਹਿਲਿਆਂ ਦੋ ਕੁ ਨੇ ਤੇ ਪ੍ਰਚਾਰ ਕੀਤਾ, ਗੁਣ ਨਹੀਂ ਮੁੜ ਕੇ, ਉਹ ਇੱਕ ਦੋ ਨੇ, ਉਦੋਂ ਬਾਅਦ ਪੈਸਾ ਇੰਨਾ ਹੈ ਵਾ, ਫਿਰ ਮਹੰਤ ਬਦ ਫੈਲੀਆਂ ਕਰਨ ਲੱਗ ਗਏ। ਤੇ ਨਰੈਣੂ ਮਹੰਤ ਕਹਿੰਦੇ ਇੰਨਾ ਵਿਗੜ ਗਿਆ ਸੀ ਨਨਕਾਣਾ ਸਾਹਿਬ ਦਾ ਮਹੰਤ, ਜਿੱਥੇ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਉਸ ਜਗ੍ਹਾ ਤੇ, ਉਸ ਜਗ੍ਹਾ ਤੇ ਕਹਿੰਦੇ ਸਰੋਵਰ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰ ਕਰ ਪੀਂਦਾ ਸੀ। ਸਰੋਵਰ ਵਿੱਚ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰ ਕਰ ਪੀਂਦਾ ਸੀ, ਅੰਮ੍ਰਿਤ ਦੀ ਜਿਹੜਾ ਗੱਲ ਕਰਦਾ ਸੀ, ਕਹਿੰਦਾ ਵੜਨ ਨਹੀਂ ਦੇਣਾ ਅੰਦਰ, ਅੰਮ੍ਰਿਤ ਦੀ ਗੱਲ ਕਰਨ ਵਾਲੇ ਨੂੰ ਵੜਨ ਨਹੀਂ ਸੀ ਦਿੰਦਾ, ਜਿਹੜਾ ਅੰਮ੍ਰਿਤ ਦੀ ਗੱਲ ਕਰੇਗਾ। ਤੇ ਜਿਹੜਾ ਕਿਰਪਾਨ ਪਾ ਕੇ ਨਹਾਉਣ ਵਾਸਤੇ ਆਉਂਦਾ ਸੀ, ਜਦੋਂ ਇਸ਼ਨਾਨ ਕਰਨ ਅਗਲਾ ਸਰੋਵਰ 'ਚ ਵੜਦਾ ਸੀ, ਉਹਦੇ ਕਕਾਰ ਖੋਲ ਲੈਂਦੇ ਸੀ, ਇਹਦੇ ਬੰਦੇ ਕਕਾਰ ਲਵਾ ਲੈਂਦੇ ਸੀ ਨਨਕਾਣੇ ਵਿੱਚ, ਤੇ ਕਕਾਰ ਪੈਣੇ ਚਾਹੀਦੇ ਸੀ, ਇਹ ਕਕਾਰ ਲਹਾਉਣ ਲੱਗ ਗਿਆ, ਬੋਲਣ ਨਹੀਂ ਸੀ ਦਿੰਦਾ। 5000 acres ਜ਼ਮੀਨ ਹੈ ਅੰਗਰੇਜ਼ਾਂ ਦਾ, ਇਹ ਪਿੱਛ ਲੱਗੂ ਸੀ, ਪਿੱਠੂ ਕਹਿ ਲਓ ਆਪਾਂ ਕਹਿ ਦਿੰਦੇ ਹਾਂ ਪੰਜਾਬੀ 'ਚ, ਵੀ ਅੰਗਰੇਜ਼ਾਂ ਦੇ ਪਿੱਛੇ ਲੱਗਿਆ ਹੋਇਆ ਸੀ, ਅੰਗਰੇਜ਼ਾਂ ਦਾ ਇਹਨੂੰ ਥਾਪੜਾ ਸੀ, ਅੰਗਰੇਜ਼ਾਂ ਦੇ ਸਰਕਾਰ ਦਾ ਬੰਦਾ ਬਣ ਗਿਆ। ਬਸ ਇਹ ਕਹੋ ਧਰਮ ਦਾ ਬੰਦਾ ਨਹੀਂ, ਗੁਰੂ ਦੀ ਨਹੀਂ ਸੀ ਮੰਨਦਾ, ਪੰਥਕ ਬੰਦਿਆਂ ਦੀ ਨਹੀਂ, ਸਿਆਣਿਆਂ ਦੀ ਨਹੀਂ, ਇਹ ਅੰਗਰੇਜ਼ਾਂ ਦਾ ਗੁਲਾਮ ਬਣ ਗਿਆ। ਸਰਕਾਰਾਂ ਦੇ ਜਿਵੇਂ ਅੱਜ ਕੱਲ੍ਹ ਕਈ ਬਣੇ ਫਿਰਦੇ ਨੇ ਨਾ, ਪ੍ਰਚਾਰਕ ਵੀ ਕਈ ਸਰਕਾਰਾਂ ਦੇ ਗੁਲਾਮ ਨੇ, ਸਰਕਾਰੀ ਬੋਲੀ ਬੋਲਦੇ ਨੇ ਕਈ, ਇਦਾਂ ਹੀ ਗੁਰਦੁਆਰੇ 'ਚ ਨਹੀਂ ਵੜਨ ਦਿੰਦਾ। ਤੇ ਮੈਂ ਚੰਡੀਗੜ੍ਹ ਦੀ ਗੱਲ ਸੁਣਾਈ ਸੀ, ਮਨੌਲੀ ਦੀਵਾਨ ਵਿੱਚ ਮੈਂ ਗਿਆ ਸੀ, ਉੱਥੇ ਅੰਦਰ ਵੜਨ ਲੱਗਾ, ਮੈਨੂੰ ਸਿੰਘਾਂ ਨੇ ਉਹ ਫੋਟੋਆਂ ਵਿਖਾਈਆਂ, ਮੈਨੂੰ ਮਿਲਣ ਵਾਸਤੇ ਵੀ ਆਏ, ਮੈਨੂੰ ਕਹਿੰਦੇ ਬਾਬਾ ਜੀ ਗੁਰਦੁਆਰੇ ਵਿੱਚ ਅਸੀਂ ਕੀਰਤਨ ਸਿਮਰਨ ਕਰਦੇ ਸੀ ਦੁਪਹਿਰੇ ਜਾ ਕੇ, ਸਾਡੇ ਕਹਿੰਦੇ ਇੱਥੇ ਬਹੁਤ ਵੱਡਾ ਇੱਕ ਦੁਕਾਨ ਬਣੀ ਹੈ, ਕੇਸ ਕੱਟਣ ਵਾਲੀ ਦੁਕਾਨ, ਕੇਸ ਕੱਟਣ ਵਾਲੀ ਦੁਕਾਨ ਐਡੀ ਤਕੜੀ ਬਣਾਈ ਹੈ। ਉਹਦੇ ਵਾਸਤੇ ਉਹਨਾਂ ਨੇ ਕੀ ਕੀਤਾ, ਗ੍ਰੰਥੀ ਨੂੰ ਆ ਕੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾਣਾ। ਉਹ ਕਹਿੰਦਾ ਚੱਲੋ ਜੀ, ਕਹਿੰਦੇ ਅਸੀਂ ਉਹਨੂੰ ਰੋਕਿਆ, ਮੰਨਿਆ ਨਹੀਂ, ਤੁਰ ਗਿਆ, ਸਰੂਪ ਲੈ ਕੇ ਗਏ, ਮੈਨੂੰ ਫੋਟੋ ਵਿਖਾਈ, ਅੰਦਰ ਬਾਹਰ ਲਿਖਿਆ ਵੀ ਇੱਥੇ ਕੇਸ ਕੂਸ ਕੱਟੇ ਜਾਂਦੇ ਨੇ, ਇੱਦਾਂ ਹੁੰਦਾ, ਵਾਲ ਕੱਟਣ ਇੱਦਾਂ, ਸਾਰਾ ਲਿਖਿਆ ਅੰਦਰ, ਮਰਦਾ ਫੋਟੋਆਂ ਖਿੱਚ ਲਈਆਂ ਉਹਨਾਂ ਨੇ ਵਿਖਾਉਣ ਲਈ, ਫੋਟੋਆਂ ਖਿੱਚ ਲਈਆਂ, ਪਾਠੀ ਨੇ ਪਾਠ ਕੀਤਾ, ਗ੍ਰੰਥੀ ਨੇ ਪਾਠ ਕੀਤਾ, ਤੇ ਉਦੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਕਰਕੇ ਫਿਰ ਅਰਦਾਸ ਕੀਤੀ, ਇਹਦਾ ਕਾਰੋਬਾਰ ਬਹੁਤ ਵਧੀਆ ਚੱਲੇ, ਗੁਰੂ ਗ੍ਰੰਥ ਸਾਹਿਬ ਜੀ ਇਹ ਸੇਵਕ ਨੇ ਚਰਨ ਪਵਾਏ ਨੇ, ਇਹਦਾ ਕਾਰੋਬਾਰ ਬਹੁਤ ਵਧੀਆ ਚੱਲੇ। ਅੰਨੇ ਹੋ ਗਏ ਦਿਮਾਗ ਮੱਤ ਮਾਰੀ ਗਈ ਵੀ ਕਾਰੋਬਾਰ ਕੀ ਕਰਦਾ ਇਹ ਤੇ ਗੁਰੂ ਗ੍ਰੰਥ ਸਾਹਿਬ ਨਾਲ ਮੇਲ ਹੀ ਨਹੀਂ ਖਾਂਦਾ ਗੁਰੂ ਗ੍ਰੰਥ ਸਾਹਿਬ ਨਾਲ ਤੇ ਮੇਲ ਹੀ ਨਹੀਂ ਖਾਂਦਾ ਕਾਰੋਬਾਰ ਜਿਹੜਾ ਕਰਦਾ ਉਹਦੀ ਚੜ੍ਹਦੀ ਕਲਾ ਦੀ ਅਰਦਾਸ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਉਹਨੂੰ ਕਿਹਾ ਬਾਬਾ ਜੀ ਇਹ ਕੰਮ ਗਲਤ ਹੈ ਕਹਿੰਦਾ ਬੰਦੇ ਦੀ ਆਪਣੀ ਆਪਣੀ ਸ਼ਰਧਾ ਹੁੰਦੀ ਹੈ ਚੱਲ ਇਹਦੀ ਵੀ ਸ਼ਰਧਾ ਹੈ ਠੇਕੇ ਵਾਲਾ ਕਹਿੰਦਾ ਅਰਦਾਸ ਧੂਫ ਲਾ ਕੇ ਉਹਨੇ ਵੀ ਫੋਟੋ ਅੰਦਰ ਲਾਈ ਕਈਆਂ ਨੇ ਲਾਈਆਂ ਹੁੰਦੀ ਫੋਟੋ ਵੀ ਬਾਬਾ ਮੇਰਾ ਕੰਮ ਬਹੁਤ ਵਧੀਆ ਚੱਲੇ ਉਹਨੂੰ ਵੀ ਧਰਮ ਸਮਝਦਾ ਮੇਰਾ ਕੰਮ ਬਹੁਤ ਵਧੀਆ ਚੱਲੇ ਵੀ ਵੱਧ ਤੋਂ ਵੱਧ ਨੌਜਵਾਨ ਸ਼ਰਾਬਾਂ ਪੀਣ ਅਰਦਾਸਾਂ ਕਰਦੀ ਹੈ ਦੁਨੀਆ ਅਰਦਾਸ ਉਹ ਕਹਿੰਦਾ ਜੀ ਮੇਰਾ ਕਾਰੋਬਾਰ ਵਧੀਆ ਚੱਲੇ ਤੇ ਵੇਖਿਓ ਉਹ ਜਦੋਂ ਉਹਨਾਂ ਨੇ ਰੌਲਾ ਪਾਇਆ ਕਹਿੰਦੇ ਅਸੀਂ ਕਮੇਟੀ ਗਏ ਅਕਾਲ ਤਖ਼ਤ ਤੱਕ ਵੀ ਪਹੁੰਚ ਕੀਤੀ ਹੈ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਤੇ ਸਾਡੇ ਤੇ ਕਹਿੰਦੇ ਪਾਬੰਦੀ ਲਾਤੀ ਇਹ 5-6 ਬੰਦੇ ਗੁਰਦੁਆਰੇ ਵੜੀ ਨਹੀਂ ਸਕਦੇ ਕਹਿੰਦੇ ਤੁਸੀਂ ਨਹੀਂ ਵੜਨਾ ਇਸ ਗੁਰਦੁਆਰੇ ਤੁਸੀਂ ਸਿਮਰਨ ਨਹੀਂ ਕਰ ਸਕਦੇ ਮਰਦ ਦੇ ਸਰੂਪ ਜ਼ਰੂਰ ਜਾਣਗੇ ਉੱਥੇ ਆਹ ਹਾਲ ਹੈ ਸਾਡਾ ਅੱਜ ਵੀ ਤਾਂ ਅੱਜ ਵੀ ਤੇ ਇਦਾਂ ਹੁੰਦਾ ਹੈ ਨਰੈਣੂ ਨੂੰ ਕਹਿੰਦੇ ਆ ਨਰੈਣੂ ਦੀ ਰੂਹ ਹੈ ਕਿਰਪਾਨ ਪਾ ਕੇ ਫੇਰ ਆ ਗਈ ਹੈ ਆਖੋ ਸਤਨਾਮ ਬਈ ਬੰਦਾ ਹੀ ਸਰੀਰ ਹੀ ਬਦਲਿਆ ਰੂਹ ਅੱਜ ਵੀ ਹੈ ਕਈਆਂ 'ਚ ਨਰੈਣੂ ਮਹੰਤ ਦੀ ਕੰਮ ਮਾੜੇ ਉਦਾਂ ਹੀ ਕਰਦੇ ਨੇ ਕਰਤੂਤਾਂ ਮਾੜੀਆਂ ਨੇ ਰਹਿੰਦੇ ਗੁਰਦੁਆਰਿਆਂ 'ਚ ਨੇ ਕਰਮ ਮਾੜੇ ਨੇ ਰਹਿੰਦੇ ਗੁਰਦੁਆਰਿਆਂ 'ਚ ਨੇ ਹੈ ਨੇ ਇਦਾਂ ਦੇ ਤੇ ਵੇਖਿਓ ਫਿਰ ਸੁਣਿਓ 5000 ਏਕੜ ਜ਼ਮੀਨ ਲਵਾਤੀ ਨਾ ਬਦਫੈਲੀਆਂ ਕਰਦਾ ਮੱਤ ਮਾਰੀ ਹੋਈ ਹੈ ਰੱਬ ਚੇਤਾ ਨਹੀਂ ਫਿਰ ਹੰਕਾਰ ਚੜ ਇਹਨੂੰ ਫਿਰ ਮਹਾਰਾਜ ਕਹਿੰਦੇ ਨੇ ਹਰਜੂ ਹੰਕਾਰ ਨਾ ਭਾਵਈ ਵੇਦ ਫੂਕ ਸੁਣਾਵੇ ਮੂਲ ਪਾਠ ਹੈ ਅਰਥ ਧਾਰਨਾ ਭਾਵੇ ਬੰਦਿਆ ਕਦੀ ਤੇ ਸੁਣੀ ਜਾਂਦੀ ਹੈ ਨਾ ਸਦਾ ਤੇ ਨਹੀਂ ਨਾ ਹੁੰਦਾ ਭਾਵੇਂ ਕੋਈ ਹੋਵੇ ਧਰਮ ਦੇ ਨਾਂ ਤੇ ਧਰਮ ਦੇ ਨਾਂ ਤੇ ਭਾਵੇਂ ਬੰਦਿਆ ਤੇਰਾ ਮਾਨ ਨਾ ਹਰੀ ਭਾਵੇਂ ਬੰਦਿਆ ਤੇਰਾ ਮਾਨ ਨਾ ਹਰੀ ਨੂੰ ਭਾਵੇਂ ਬੰਦਿਆ ਤੇਰਾ ਮਾਨ ਨਾ ਹਰੀ ਰੱਜ ਕੇ ਭਾਵੇਂ ਬੰਦਿਆ ਤੇਰਾ ਬੋਲਿਆ ਕਰੋ ਬਈ ਆਵੇ ਬੰਦਿਆ ਤੇਰਾ ਮਾਨ ਨਾ ਹਰੀ ਨੂੰ ਭਾਵੇ ਬੰਦਿਆ ਤੇਰਾ ਮਾਨ ਨਾ ਹਰੀ ਨੂੰ ਰੱਜ ਕੇ ਖੜਿਓ ਭੈਣਾ ਬੋਲੋ ਮੇਰੀ ਮੇਰੀ ਕੈਰੋਂ ਕਰਦੇ ਦਰਿਓਦਨ ਸੇ ਭਾਈ ਬਾਰਹ ਜੋਜਨ ਛਤਰ ਚਲੈ ਥਾ ਦੇਹੀ ਗਿਰਜਨ ਖਾਈ ਕਿੱਧਰ ਗਏ ਵੱਡੇ ਵੱਡੇ ਮਾਨ ਕਰਨ ਵਾਲੇ ਕਾਹਦਾ ਮਾਨ ਹੈ। ਹਮੇਸ਼ਾ ਪੜ੍ਹਦੇ ਹਾਂ ਮਨ ਨੂੰ ਕਹੀਏ, ਮਨ ਨੂੰ ਫੀਲ ਕਰਕੇ ਗਾਇਆ ਕਰੋ। ਬਾਬਾ ਬਾਬਾ ਮੇਰੀ ਵਾਲਾ ਕੋਈ ਨਾ ਰਿਹਾ, ਬਾਬਾ ਬਾਬਾ ਮੇਰੀ ਵਾਲਾ ਕੋਈ ਨਾ ਰਿਹਾ, ਪੜੋ ਬਈ। ਚਲੇ ਗਏ ਖਾਲੀ, ਮਾਨ ਕਰਦਾ ਬੜਾ। ਤੁਹਾਨੂੰ ਪਤਾ ਕੌਮ ਉਦੋਂ ਇੱਕ ਹੋ ਗਈ, ਇਕੱਠੇ ਹੋ ਗਏ ਸਾਰੇ, ਏਕਾ ਹੋ ਗਿਆ। ਸਿਆਣੇ ਸਿੱਖ ਸੀ ਸਾਡੇ ਵਰਗੇ ਨਹੀਂ ਸੀ, ਸੌ ਸਿਆਣਾ ਇੱਕ ਮਤ, ਸੌ ਨਿਆਣਾ ਸੌ ਮਤ। ਸੌ ਸਿਆਣੇ ਦੀ ਇੱਕ ਮਤ ਹੁੰਦੀ ਹੈ। ਸਿਆਣੀ ਕੌਮ ਸੀ ਸਾਡੀ, ਉਦੋਂ ਸਿਰ ਜੋੜ ਕੇ ਬਹਿੰਦੇ ਸੀ, ਸਿਰ ਜੋੜਦੇ ਸੀ। ਸਿਰ ਜੋੜਨ ਦਾ ਮਤਲਬ ਹੈ ਵਿਚਾਰ, ਸੋਚ ਇੱਕ ਸੀ, ਇਕੱਠੇ ਹੋ ਕੇ ਬਹਿਣਾ, ਇਕਾਗਰਤਾ ਬਣਾਈ ਰੱਖਿਓ ਬਈ ਹਿਲ ਜੁਲ ਨਾ ਹੋਵੇ। ਬਸ ਮੈਂ ਥੋੜ੍ਹੇ ਮਿੰਟਾਂ 'ਚ ਹੀ, ਅੱਜ ਮੇਰਾ ਮਨ ਸੀ ਕਿ ਸ਼ਬਦ ਕੋਈ ਹੋਰ ਵਿਚਾਰੀਏ, ਪਰ ਆਓ ਨਾਲ ਨਾਲ ਚਲੋ ਇਤਿਹਾਸ ਦਾ ਆਨੰਦ ਲੈਂਦੇ ਅੱਜ। ਸੁਣਿਓ, ਉਹਨਾਂ ਵੇਲਿਆਂ 'ਚ ਇਕੱਠੇ ਹੋ ਗਏ, ਗੁਰਦੁਆਰੇ ਆਜ਼ਾਦ ਕਰਾਉਣ ਲੱਗ ਪਏ, ਮਹੰਤਾਂ ਤੋਂ ਤਰਨ ਤਾਰਨ ਆਜ਼ਾਦ ਕਰਾਇਆ। ਅੰਮ੍ਰਿਤਸਰ ਇੱਥੇ ਵੀ ਮਹੰਤ ਸੀ, ਮੂਰਤੀਆਂ ਰੱਖੀਆਂ ਹੁੰਦੀਆਂ ਸੀ ਸਰੋਵਰ ਦੇ ਆਲੇ ਦੁਆਲੇ, ਇਹ ਵੀ ਆਜ਼ਾਦ ਕਰਾਇਆ ਮਹੰਤਾਂ ਤੋਂ। ਸਿੰਘ ਸਭਾ ਲਹਿਰ ਚੱਲਣ ਦੀ ਪਹਿਲਾਂ ਦੀ ਗੱਲ ਹੈ ਇਹ। ਦੇਖੋ ਹੁਣ ਹੌਲੀ ਹੌਲੀ ਗੁਰਦੁਆਰੇ ਆਜ਼ਾਦ ਹੋ ਰਹੇ ਨੇ, ਇੱਕ ਇੱਕ ਗੁਰਦੁਆਰਾ ਮਹੰਤਾਂ ਨਾਲ ਮੁਕਾਬਲੇ ਕਰ ਕਰਕੇ ਆਜ਼ਾਦ ਹੋ ਰਹੇ ਨੇ। ਸ਼ੇਖੂਪੁਰ ਦਾ, ਸ਼ੇਖੂਪੁਰ ਜ਼ਿਲ੍ਹਾ ਹੈ, ਨਨਕਾਣਾ ਸਾਹਿਬ ਦਾ ਇਲਾਕਾ ਹੈ। ਇਹ ਰਹਿੰਦੇ ਨੇ ਉਸੇ ਇਲਾਕੇ 'ਚ ਭਾਈ ਕੇਰ ਸਿੰਘ, ਮਹਾਨ ਗੁਰਸਿੱਖ ਉਹਨਾਂ ਦੇ ਵੇਲਿਆਂ ਵਿੱਚ ਭਾਈ ਕਰਤਾਰ ਸਿੰਘ ਝੱਬਰ, ਕਰਤਾਰ ਸਿੰਘ ਝੱਬਰ, ਭਾਈ ਲਛਮਣ ਸਿੰਘ ਧਾਰੋਵਾਲ, ਭਾਈ ਦਲੀਪ ਸਿੰਘ ਸਾਹੋਵਾਲ, ਇਦਾਂ ਦੇ ਸਿੱਖਾਂ ਦੇ ਨਾਂ ਆਉਂਦੇ ਨੇ। ਜਿਹੜੇ ਤੁਹਾਡੇ 'ਚੋਂ ਹਿਸਟਰੀ ਜਾਣਦੇ ਨੇ ਉਹਨਾਂ ਨੂੰ ਪਤਾ ਇਹ ਬੜੇ ਮਹਾਨ ਗੁਰਸਿੱਖ ਹੋਏ ਨੇ। 20ਵੀਂ ਸਦੀ 'ਤੇ ਇਹਨਾਂ ਨੇ ਸਿੰਘ ਸਭਾ ਲਹਿਰ ਚਲਾਈ ਹੈ, ਆਜ਼ਾਦ ਹੀ ਗੁਰਦੁਆਰੇ ਇਹਨਾਂ ਨੇ ਕਰਾਏ ਨੇ, ਆਜ਼ਾਦ ਇਹਨਾਂ ਨੇ ਕਰਾਏ ਨੇ, ਨਹੀਂ ਤਾਂ ਕੰਮ ਬਹੁਤ ਵਿਗੜ ਗਿਆ ਸੀ। ਗੁਰਦੁਆਰਿਆਂ 'ਚ ਗੰਦ ਪਾ ਦਿੱਤਾ ਸੀ ਮਹੰਤਾਂ ਨੇ, ਮਹੰਤਾਂ ਨੂੰ ਇਹਨਾਂ ਨੇ, ਇਹ ਮੇਨ ਪ੍ਰਚਾਰਕ ਸੀ, ਇਹ ਪਿੰਡਾਂ ਪਿੰਡਾਂ 'ਚ ਜਾ ਕੇ ਪ੍ਰਚਾਰ ਕਰਦੇ ਨੇ। ਉਹ ਨਰੈਣੂ ਮਹੰਤ ਨੇ ਗੰਦ ਪਾ ਦਿੱਤਾ ਨਨਕਾਣੇ ਦੀ ਧਰਤੀ 'ਤੇ, ਇੰਨੀ ਬੇਅਦਬੀ ਕਰਦਾ, ਕਕਾਰ ਤੱਕ ਲਾ ਲੈਂਦਾ ਹੈ। ਕੀ ਕਰੀਏ, ਇਹਨਾਂ ਦੇ ਪ੍ਰਚਾਰ ਵਿੱਚ ਅਸਰ ਹੈ, ਕੌਮ ਇਕੱਠੀ ਹੋਣ ਲੱਗ ਪਈ। ਭਾਈ ਕਰਤਾਰ ਸਿੰਘ ਝੱਬਰ, ਲਛਮਣ ਸਿੰਘ ਧਾਰੋਵਾਲ, ਦੀਪ ਸਿੰਘ ਦਲੀਪ ਸਿੰਘ ਕੱਲੇ ਕੱਲੇ ਪਿੰਡ 'ਚ ਪ੍ਰਚਾਰ ਕਰਦੇ ਨੇ, ਜਾ ਕੇ ਬੋਲਦੇ ਨੇ, ਅਸਰ ਬੜਾ ਹੈ। ਅੱਛਾ, ਫਿਰ ਇਹਨਾਂ ਨੇ ਕੀ ਕਿਹਾ, ਪਿੰਡਾਂ 'ਚ ਦੀਵਾਨ ਲਾਣੇ ਤੇ ਦੀਵਾਨ ਲਾ ਕੇ ਬਾਅਦ 'ਚ ਕਹਿਣਾ ਭਾਈ ਸ਼ਹੀਦ ਹੋਣਾ ਪੈਣਾ, ਨਨਕਾਣਾ ਸਾਹਿਬ ਤਾਂ ਆਜ਼ਾਦ ਹੋਏਗਾ, ਇਕੱਠੇ ਹੋ ਕੇ ਸ਼ਹੀਦੀ ਜਥਾ ਜਾਏਗਾ, ਜਿਹੜੇ ਮਰਨ ਲਈ ਜਾਣ ਤਾਂ ਨਰੈਣੂ ਨੂੰ ਬਾਹਰ ਕੱਢਾਂਗੇ ਆਪਾਂ ਗੁਰਦੁਆਰੇ 'ਚੋਂ ਉਹਦੇ ਬੰਦਿਆਂ ਨੂੰ, ਤੇ ਲਿਸਟ ਬਣਾ ਲੈਣੀ, ਉੱਠੋ ਜਿਹੜੇ ਸ਼ਹੀਦ ਹੋਣ ਲਈ ਨਾਲ ਚੱਲਣਗੇ ਨਾਂ ਲਿਖਾ ਦਿਓ, ਦੀਵਾਨ ਲਾਣਾ ਫਿਰ ਨਾਂ ਲਿਖਣੇ ਸ਼ਹੀਦ ਹੋਣ ਲਈ। ਕਿਸੇ ਪਿੰਡ 'ਚੋਂ ਪੰਜ, ਕਿਸੇ ਪਿੰਡ 'ਚੋਂ ਦਸ, ਕਿਸੇ ਪਿੰਡ 'ਚੋਂ ਵੀਹ, ਕਿਸੇ ਪਿੰਡ 'ਚੋਂ ਪੰਜਾਹ, ਏਦਾਂ ਨਾ ਜਥੇ ਨਾਂ ਲਿਖਾਉਣ ਲੱਗ ਗਏ ਵੀ ਅਸੀਂ ਵੀ ਸ਼ਹੀਦ ਹੋਣ ਲਈ ਜਾਵਾਂਗੇ, ਅਸੀਂ ਵੀ ਸ਼ਹੀਦ ਹੋਣ ਲਈ ਜਾਵਾਂਗੇ। ਜਿੱਥੇ ਇਹ ਰਹਿੰਦੇ ਨੇ, ਸ਼ੇਖੂਪੁਰ ਜ਼ਿਲ੍ਹੇ ਦੇ ਵਿੱਚ ਨਾਲ ਹੀ ਪਿੰਡ ਹੈ, ਛੋਟਾ ਜਿਹਾ ਪਿੰਡ ਸੀ, ਤੇ ਉੱਥੇ ਭਾਈ ਕੇਰ ਸਿੰਘ ਤੇ ਪੁੱਤਰ ਇਹਦਾ ਦਰਬਾਰਾ ਸਿੰਘ, ਇਹ ਆਪ ਹੁਣ ਸਮਝ ਲਿਓ ਵੀ 52 ਸਾਲ ਦਾ ਤਕਰੀਬਨ ਹੋ ਗਿਆ, 20 ਫਰਵਰੀ 1921 ਨੂੰ ਸਾਕਾ ਹੋਇਆ ਨਾ, ਤੇ 21 ਤੱਕ ਤਕਰੀਬਨ ਉਹਦੀ 52 ਕੁ ਸਾਲ ਦੀ ਉਮਰ ਹੋ ਗਈ ਸੀ ਕੇਰ ਸਿੰਘ ਦੀ। ਹੁਣ ਇੱਦਾਂ ਸਤਸੰਗ ਪ੍ਰੋਗਰਾਮ ਹੋਇਆ, ਉਦੋਂ ਬਾਅਦ ਫਿਰ ਭਾਈ ਦਲੀਪ ਸਿੰਘ ਤੇ ਲਛਮਣ ਸਿੰਘ ਧਾਰੋਵਾਲ ਖੜੇ ਹੋਏ, ਭਾਈ ਨਨਕਾਣਾ ਸਾਹਿਬ ਆਪਾਂ ਆਜ਼ਾਦ ਕਰਾਉਣਾ ਹੈ, ਇਹ ਨਰੈਣੂ ਦੇ ਬੰਦਿਆਂ ਨੂੰ ਕੱਢਣਾ ਆ ਆਪਾਂ। ਅੱਛਾ ਜੀ, ਨਾਂ ਲਿਖਾਓ ਸ਼ਹੀਦ ਹੋਣ ਲਈ। ਕਈ ਉੱਠੇ, ਸਭ ਤੋਂ ਅੱਗੇ ਉੱਠ ਪਿਆ ਕੇਰ ਸਿੰਘ, ਫੌਜੀ ਸੀ, ਆਰਮੀ 'ਚੋਂ ਆਇਆ, ਖੜਾ ਹੋਇਆ, ਲਿਖੋ ਜੀ ਮੇਰਾ ਨਾਂ। ਇਹਦਾ ਪੁੱਤਰ ਦਰਬਾਰਾ ਸਿੰਘ ਹੁਣ ਬਾਣੀ ਸੁਣਦਾ, ਬਾਣੀ ਪੜ੍ਹਦਾ, ਨਿੱਕਾ ਜਿਹਾ ਜੇ 9 ਸਾਲ ਦਾ, ਉਹ ਕਹਿੰਦਾ ਮੇਰਾ ਵੀ ਨਾਂ ਲਿਖੋ ਵੀ ਮੈਂ ਵੀ ਸ਼ਹੀਦ ਹੋਣਾ। ਉਹ ਕਹਿੰਦੇ ਕਾਕਾ ਤੂੰ ਏਡੇ ਕਿੱਦਾਂ ਨਹੀਂ ਨਾਂ ਲਿਖ ਸਕਦੇ, ਏਡਾ ਕੁ ਬੱਚਾ ਨਹੀਂ, ਤੇਰਾ ਪਿਓ ਤੇ ਚੱਲ ਜਾਏਗਾ, ਤੂੰ ਨਹੀਂ। ਨਾ ਨਾ ਨਾ, ਮੇਰਾ ਮੇਰੇ ਪਿਤਾ ਦੇ ਨਾਂ ਨਾਲ ਨਾਲ ਨਾਂ ਲਿਖੋ, ਮੈਂ ਵੀ ਸ਼ਹੀਦ ਹੋਣਾ ਹੈ। ਉਹ ਕਹਿੰਦੇ ਚੱਲ ਕੋਈ ਨਹੀਂ ਕੋਈ ਨਹੀਂ, ਉਹਨਾਂ ਨੇ ਲਿਖਿਆ ਨਹੀਂ, ਇਹ ਤੇ ਜਿੱਦ ਕਰਨ ਲੱਗ ਪਿਆ। ਦੀਵਾਨ ਲਾ ਹਟ ਗਿਆ, ਸੰਗਤ ਚਲੀ ਗਈ, ਘਰ ਆ ਗਏ, ਕੇਰ ਸਿੰਘ ਨੂੰ ਕਹੀ ਜਾਏ ਬਾਪੂ ਮੇਰਾ ਨਾਂ ਨਹੀਂ ਲਿਖਾਇਆ। ਉਹ ਕਹਿੰਦਾ ਕੋਈ ਨਹੀਂ ਬੇਟਾ ਕੋਈ ਨਹੀਂ, ਵੱਡੇ ਜਾਣਗੇ, ਨਾ ਮੈਂ ਤੇ ਆਪ ਸ਼ਹੀਦ ਹੋਣਾ ਹੈ, ਮੈਂ ਤੇ ਆਪ ਸ਼ਹੀਦ ਹੋਣਾ ਹੈ। ਕਹਿੰਦੇ ਚੱਲ ਕੋਈ ਨਹੀਂ, ਜਦੋਂ ਜਾਣਾ ਹੋਏਗਾ ਤੈਨੂੰ ਲੈ ਜਾਵਾਂਗੇ, ਜਿਵੇਂ ਆਪਾਂ ਬੱਚੇ ਨੂੰ ਚੁੱਪ ਕਰਾ ਦਿੰਦੇ ਹਾਂ ਨਾ, ਵੀ ਜਿੱਦੇ ਜਾਣਾ ਹੋਇਆ ਉਸ ਦਿਨ ਤੈਨੂੰ ਲੈ ਜਾਵਾਂਗੇ। ਪਰ ਦਿਨ ਆ ਗਿਆ ਨੇੜੇ, ਉਹ ਬੱਚਾ ਬੜਾ ਖੁਸ਼ ਹੈ, ਤੇ ਜਦੋਂ ਆ ਗਿਆ ਨਾ ਦਿਨ ਨੇੜੇ 19 ਫਰਵਰੀ 1919 ਨੂੰ ਸੁਨੇਹਾ ਆ ਗਿਆ ਵੀ ਹੁਣ ਤਿਆਰੀਆਂ ਕਰ ਲਓ, 20 ਫਰਵਰੀ ਦੇ ਅੰਮ੍ਰਿਤ ਵੇਲੇ ਆਪਾਂ ਨਾ 20 ਫਰਵਰੀ 1921 ਦੇ ਅੰਮ੍ਰਿਤ ਵੇਲੇ ਆਪਾਂ ਨਨਕਾਣੇ ਦੀ ਅੰਦਰ ਵੜਨਾ ਡਿਊਟੀ, 2200 ਸਿੱਖ ਲੈ ਕੇ ਆਉਣਾ ਭਾਈ ਕਰਤਾਰ ਸਿੰਘ ਝੱਬਰ ਨੇ, 2200 ਸਿੰਘਾਂ ਦਾ ਜਥਾ, ਸ਼ਹੀਦੀ ਜਥਾ, ਤੇ 250 ਲੈ ਕੇ ਜਾਣਾ ਹੈ ਲਛਮਣ ਸਿੰਘ ਧਾਰੋਵਾਲ ਨੇ, ਇਹ 250 ਵਾਲਿਆਂ 'ਚ ਨੇ, ਚਲੋ ਵੀ ਆ ਜਾਓ। ਜਦੋਂ ਸੁਨੇਹਾ ਆਇਆ, ਕੇਰ ਸਿੰਘ ਉੱਠਿਆ ਫਟਾਫਟ ਵੀ ਸਵੇਰੇ ਜਾਣਾ ਹੈ, ਤੇ ਆਪਣੇ ਭਰਾਵਾਂ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਮਿਲ ਰਿਹਾ ਹੈ। ਦਰਬਾਰਾ ਸਿੰਘ ਦੀ ਜਾਗ ਖੁੱਲ ਗਈ ਵੀ ਮੇਰਾ ਬਾਪੂ ਕਿਵੇਂ, ਉਹ ਭੱਜਿਆ ਛੇਤੀ ਛੇਤੀ, ਫਟਾਫਟ ਇਸ਼ਨਾਨ ਕਰਕੇ ਆ ਗਿਆ, ਬਾਪੂ ਚੱਲੀਏ ਫਿਰ ਮੈਂ ਤਿਆਰ ਹਾਂ। ਕਹਿੰਦੇ ਕਾਕਾ ਤੂੰ ਕਿੱਥੇ, ਤੁਸੀਂ ਤੇ ਕਿਹਾ ਸੀ ਵੀ ਜਾ ਮੈਂ ਲੈ ਕੇ ਜਾਊਂ ਤੈਨੂੰ ਨਾਲ, ਬੇਟਾ ਮੈਂ ਮਖੌਲ ਕਰਦਾ ਸੀ ਤੂੰ ਨਹੀਂ ਜਾ ਸਕਦਾ, ਇਦਾਂ ਨਹੀਂ ਬਾਪੂ, ਤੂੰ ਮੇਰੇ ਨਾਲ ਬਚਨ ਕੀਤਾ ਸੀ, ਸਿੱਖ ਬਚਨ ਕਰਕੇ ਨਹੀਂ ਮੁੱਕਰਦੇ, ਤੂੰ ਮੇਰੇ ਨਾਲ ਬਚਨ ਕੀਤਾ ਹੈ ਕਿ ਮੈਂ ਤੈਨੂੰ ਸ਼ਹੀਦ ਹੋਣ ਲਈ ਲੈ ਕੇ ਜਾਣਾ ਹੈ, ਨਾਲੇ ਮੈਂ ਅੱਜ ਤੱਕ ਸੁਣਿਆ ਹੀ ਹੈ ਵੀ ਜਿਹੜਾ ਸ਼ਹੀਦ ਹੁੰਦਾ ਹੈ ਉਹ ਮਰਦਾ ਥੋੜਾ ਹੁੰਦਾ ਹੈ, ਉਹ ਤੇ ਸਦਾ ਲਈ ਅਮਰ ਹੋ ਜਾਂਦਾ ਹੈ, ਜਿਹੜਾ ਸ਼ਹੀਦ ਹੋ ਜਾਏ ਨਾਮ ਅਮਰ ਕਰ ਜਾਂਦਾ ਹੈ ਆਪਣਾ, ਅਮਰ ਹੋ ਜਾਣਾ ਹੈ, ਬਾਪੂ ਲੈ ਕੇ ਚੱਲ। ਉਹ ਕਹਿੰਦਾ ਨਹੀਂ ਨਹੀਂ ਬਾਪੂ, ਮੈਂ ਤੇ ਆਪ ਨਾਲ ਜਾਣਾ, ਵੇਖੋ ਨਿੱਕੀ ਜੀ ਉਮਰ ਹੈ, ਕਿੰਨਾ ਜਜ਼ਬਾ ਹੈ, ਐਸੇ ਗੁਰੂ ਦੇ ਪਿਆਰੇ, ਐਸੇ ਗੁਰੂ ਦੇ ਸਿੱਖ, ਇਦਾਂ ਦੀ ਭਾਵਨਾ ਵਾਲੇ, ਇਦਾਂ ਦੀ ਸ਼ਰਧਾ ਵਾਲੇ। ਆਪਾਂ ਕਿੰਨੀ ਵਾਰੀ ਅੱਗੇ ਪੜ੍ਹਦੇ ਹਾਂ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਜਿਹੜਾ ਕੰਮ ਨਾ ਗੁਰਾਂ ਦੇ ਆਵੇ। ਏਦਾਂ ਦੀ ਭਾਵਨਾ ਲੱਗ ਜੇ ਧਰਮ ਦੇ ਲੇਖੇ ਪਾਪਣ ਜਿੰਦੜੀ ਲੱਗ ਜੇ ਧਰਮ ਦੇ ਲੇਖੇ ਪਾਪਣ ਜਿੰਦੜੀ ਪਾਪਣ ਜਿੰਦੜੀ ਪੜੋ ਬਈ ਮਨੋ ਲੱਗ ਜੇ ਲੱਗ ਜੇ ਧਰਮ ਦੇ ਲੇਖੇ ਪਾਪਣ ਜਿੰਦੜੀ ਪਾਪਣ ਜਿੰਦੜੀ ਲੱਗ ਜੇ ਧਰਮ ਦੇ ਲੇਖੇ ਪਾਪਣ ਜਿੰਦੜੀ ਰੱਜ ਕੇ ਪੜੋ ਲੱਗ ਜੇ ਲੱਗ ਜੇ ਧਰਮ ਦੇ ਲੇਖੇ ਲੱਗ ਜੇ ਧਰਮ ਦੇ ਲੇਖੇ ਲੱਗ ਜੇ ਧਰਮ ਦੇ ਲੇਖੇ ਹਾਂਜੀ ਵਾਂਝੇ ਨਾ ਰਿਹੋ ਬਈ ਛੋਟੀ ਜੀ ਉਮਰ ਹੈ ਚਲੋ ਚੱਲੀਏ ਕਹਿੰਦਾ ਫਿਰ ਬੇਟਾ ਤੂੰ ਮੰਨਣਾ ਨਹੀਂ। ਕਹਿੰਦਾ ਨਾ ਬਾਪੂ, ਤੂੰ ਤੇ ਕਿਹਾ ਸੀ ਤੈਨੂੰ ਲੈ ਕੇ ਚੱਲੂ। ਵੇਖੋ ਫਿਰ ਨਿੱਕੀ ਜੀ ਉਮਰ, ਸਾਹਿਬਜ਼ਾਦਿਆਂ ਵਾਲੀ ਫਿਲਮ ਵੇਖੀ ਨਾ ਕਈਆਂ ਨੇ, ਕਈਆਂ ਨੇ ਵੇਖੀ, ਵਿੱਚ ਜਿਹੜੇ ਰਹਿ ਗਏ ਵੇਖ ਲਓ। ਜਿਨ੍ਹਾਂ ਨੇ ਸਾਹਿਬਜ਼ਾਦੇ ਫਿਲਮ ਨਹੀਂ ਵੇਖੀ, ਨੇੜੇ ਤੇੜੇ ਜ਼ਰੂਰ ਵੇਖ ਕੇ ਆਓ, ਸਪੈਸ਼ਲ ਪਟਿਆਲੇ ਜਾਓ ਵੇਖਣ। ਇੱਥੇ ਵੀ ਲੱਗੀ ਹੈ ਸ਼ਹਿਰ 'ਚ, ਨਾਭੇ ਲੱਗੀ। ਬਾਹਰ ਜਦੋਂ ਆਇਆ ਸੀ ਨਾ, ਉੱਥੇ ਬਾਹਰ ਬੋਰਡ ਲੱਗਿਆ, ਨਾਭੇ ਲਿਖਿਆ ਉਹਦੇ 'ਤੇ, ਨਾਭੇ ਲੱਗੀ ਹੋਈ। ਜ਼ਰੂਰ ਵੇਖ ਕੇ ਆਓ, ਨਿਆਣਿਆਂ ਨੂੰ ਵਿਖਾ ਕੇ ਲਿਆਓ। ਮੈਂ ਬਹੁਤ ਸਟੇਜਾਂ 'ਤੇ ਬੋਲਿਆ, ਆਹ ਫਿਲਮਾਂ ਵਾਲੇ ਕਹਿਣਗੇ ਧਰਮ ਨਾਲ ਪਿਆਰ ਕਰਦੇ ਆ, ਆਪਣੀਆਂ ਆਪਣੀਆਂ ਫਿਲਮਾਂ ਪ੍ਰਮੋਟ ਕਰਦੇ ਤੁਰੇ ਫਿਰਦੇ ਨੇ, ਕਦੇ ਕਿਸੇ ਕਾਲਜ ਵਿੱਚ, ਕਦੇ ਕਿਸੇ ਕਾਲਜ ਵਿੱਚ। ਹੁਣ ਸੜ ਜੇ ਜ਼ਬਾਨ ਇਹਨਾਂ ਦੀ, ਇੱਕ ਨਹੀਂ ਬੋਲਿਆ ਕਿ ਸਾਹਿਬਜ਼ਾਦੇ ਵੇਖੋ। ਸਾਹਿਬਜ਼ਾਦੇ ਵੀ ਵੇਖਣ ਵਾਲੀ ਏ, ਉਹ ਵੀ ਵੇਖੋ। ਤੇ ਮੈਂ ਉਦਣ ਵੇਖਣ ਗਿਆ, ਮੈਂ ਵੀ ਵੇਖੀ ਹੈ, ਪਹਿਲੀ ਵਾਰੀ ਸਿਨੇਮਾ ਵੇਖਿਆ। ਤੇ ਉਦਣ ਜਦੋਂ ਅਸੀਂ ਗਏ ਪਟਿਆਲੇ ਸਾਹਿਬਜ਼ਾਦੇ ਫਿਲਮ ਵੇਖਣ, ਉੱਥੇ ਬਰਾਬਰ ਪੰਜ ਚਾਰ ਦੇ ਹੋਰ ਬੋਰਡ ਲੱਗੇ, ਕਿਉਂਕਿ ਥੀਏਟਰ ਦੇ ਵਿੱਚ ਉਹਦੇ ਨਾ ਕੰਪਲੈਕਸ ਸੀ, ਤੇ ਅੰਦਰ ਕਹਿੰਦੇ ਤਿੰਨ ਚਾਰ ਸਿਨੇਮੇ ਹੋਰ ਵੀ ਨੇ। ਇੱਕੋ ਬਿਲਡਿੰਗ ਹੈ, ਚਾਰ ਫਿਲਮਾਂ ਲੱਗੀਆਂ ਨੇ ਅੱਡ ਅੱਡ, ਤੇ ਸਾਹਮਣੇ ਲੱਗੇ ਹੀ ਨਹੀਂ। ਜਦੋਂ ਸਾਹਿਬਜ਼ਾਦਿਆਂ ਦੀ ਫੋਟੋ ਵਾਲਾ ਪੋਸਟਰ ਵੇਖਿਆ, ਤੇ ਸਾਹਮਣੇ ਉੱਥੇ ਹੋਰ ਵੀ ਤਿੰਨ ਚਾਰ ਊਤ, ਉਹਨਾਂ ਦੀਆਂ ਫੋਟੋਆਂ ਵੀ ਵੇਖੀਆਂ। ਮੈਂ ਕਿਹਾ ਇਹਨਾਂ ਨੂੰ ਪਰਾਂ ਕਰੋ, ਇਹਨਾਂ ਨੂੰ ਤੇ ਚਾਹੀਦਾ ਹੀ ਨਹੀਂ ਸੀ। ਜਦੋਂ ਸਾਹਿਬਜ਼ਾਦਿਆਂ ਦੀ ਲੱਗੀ ਹੈ, ਤੂੰ ਪਰਾਂ ਹਟ ਜਾ, ਤੈਨੂੰ ਨੀ ਕਿਸੇ ਨੇ ਵੇਖਣਾ। ਉਹ ਰੀਅਲ ਹੀਰੋ, ਅਸਲੀ ਸਟੋਰੀ, ਰੋਲ ਮਾਡਲ, ਅਸਲੀ ਰੋਲ ਮਾਡਲ, ਤੈਨੂੰ ਕਿਹਨੇ ਵੇਖਣਾ। ਪੋਸਟਰ ਲੱਗੇ, ਮੈਂ ਕਿਹਾ ਸ਼ਰਮ ਨਾਲ ਹੀ ਲਾ ਦੇਣੇ ਚਾਹੀਦੇ ਨੇ, ਵੀ ਰੁਕ ਜਾਓ ਦੋ ਚਾਰ ਮਹੀਨੇ, ਹੁਣ ਪਰਾਂ ਹਟ ਜਾਓ, ਹੁਣ ਨਾ ਨੇੜੇ ਜਾਓ ਇਹਨਾਂ ਦੇ। ਪਰ ਚਲੋ ਤੁਹਾਨੂੰ ਪਤਾ ਹੀ ਹੈ, ਸਾਰੇ ਤਰ੍ਹਾਂ ਦੇ ਹੀ ਨੇ ਵਿੱਚ। ਤੇ ਮੈਂ ਤੇ ਕਹਾਂ ਉੱਧਰ ਵਹਿੰਦੇ ਰਹੇ, ਆ ਵੀ ਵੇਖੋ ਕਦੀ ਆ ਕੇ, ਨਿੱਕੇ ਨਿੱਕੇ ਪੰਜ ਪੰਜ ਸਾਲਾਂ ਦੇ ਬੱਚੇ ਵੀ ਰੋਂਦੇ ਵੇਖੇ, ਨਿੱਕੇ ਨਿੱਕੇ ਨਿਆਣੇ ਵੀ। ਆਪ ਮੁਹਾਰੇ ਨਾ, ਆਪ ਮੁਹਾਰੇ ਉੱਥੇ ਉਸ ਵੇਲੇ ਫਿਰ ਮਨ ਨਾ ਵਿਰਾਗੀ ਹੋ ਜਾਂਦਾ, ਜਦੋਂ ਉੱਥੇ ਉਹ ਸਾਹਿਬਜ਼ਾਦਿਆਂ ਦਾ ਤੇ ਉਹ ਮਾਤਾ ਗੁਜਰੀ ਕੋਲ ਜਦੋਂ ਆਉਂਦੇ ਨੇ ਨਾ ਸਾਹਿਬਜ਼ਾਦੇ, ਤੇ ਮਾਤਾ ਗੁਜਰ ਕੌਰ ਨੂੰ ਕਹਿੰਦੇ ਮਾਤਾ ਜੀ ਸਾਨੂੰ ਕੱਲ ਨੂੰ ਨੀਹਾਂ 'ਚ ਚਿਣ ਦਿੱਤਾ ਜਾਏਗਾ। ਮਾਤਾ ਜੀ ਕਹਿੰਦੇ ਨੇ ਨੀਹਾਂ 'ਚ ਹੀ ਚਿਣ ਦੇਣਗੇ, ਮਾਰ ਥੋੜੀ ਦੇਣਗੇ, ਨੀਹਾਂ 'ਚ ਹੀ ਚਿਣਨਗੇ, ਮਾਰ ਥੋੜਾ ਦੇਣਗੇ। ਸੱਚੀ ਗੱਲ ਹੈ, ਮਾਰ ਨਹੀਂ ਸਕਦਾ ਕੋਈ, ਉਹ ਤੇ ਅੰਦਰਲੀ ਜ਼ਿੰਦਗੀ ਮਿਲੀ ਹੋਈ ਹੈ। ਅੰਦਰਲੀ ਜ਼ਿੰਦਗੀ ਜਿਨ੍ਹਾਂ ਨੂੰ ਮਿਲ ਜਾਏ, ਉਹਨਾਂ ਨੂੰ ਕੌਣ ਮਾਰ ਦੇਗਾ। ਉਹ ਵੇਖੋ ਫਿਰ ਸਾਹਿਬਜ਼ਾਦੇ, ਇੱਕ ਵਾਰੀ ਨਾ ਮਨ ਵੈਰਾਗੀ ਹੋ ਜਾਂਦਾ। ਉਹ ਨਿੱਕਾ ਜਿਹਾ ਬੱਚਾ ਵੀ ਵੇਖੋ, ਦਰਬਾਰਾ ਸਿੰਘ ਵੀ ਤੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਸੁਣਦਾ ਰਿਹਾ ਹੋਣਾ ਹੈ, ਦਾਦੀ ਤੋਂ ਸ਼ਹੀਦਾਂ ਦੀਆਂ ਸਾਖੀਆਂ ਸੁਣ ਕੇ ਹੀ ਏਦਾਂ ਦੇ ਜਜ਼ਬੇ ਆਉਂਦੇ ਨੇ ਵੀਰੋ ਨੌਜਵਾਨੋ, ਏਦਾਂ ਦਾ ਇਤਿਹਾਸ ਸੁਣ ਕੇ ਹੀ ਜਜ਼ਬੇ ਆਉਣੇ ਨੇ। ਆਪਾਂ ਕਹਾਂਗੇ ਸੁਣਦੇ ਹਾਂ, ਕਦੇ ਦੋ ਸਾਲ ਬਾਅਦ ਦੀਵਾਨ ਸੁਣ ਲਿਆ, ਛੇ ਮਹੀਨਿਆਂ ਬਾਅਦ ਫਿਲਮ ਰੋਜ਼ ਵੇਖਦਾ ਹੈ, ਫਿਰ ਜਜ਼ਬਾ ਤੇ ਉਹੀ ਆਏਗਾ ਜਿਹੜਾ ਰੋਜ਼ ਵੇਖਦਾ ਹੈ। ਆਹ ਕਦੀ ਕਦੀ, ਆਹ ਮਹੀਨੇ ਮੱਸਿਆ ਕਦੇ ਦੋ ਚਾਰ ਸਾਲ ਮਹੀਨਿਆਂ ਬਾਅਦ, ਉਹ ਰੋਜ਼ ਨਵੀਂ ਫਿਲਮ ਹਰੇਕ ਵੇਖਣੀ ਹੈ, ਫਲਾਣੇ ਦਾ ਮੈਂ ਫੈਨ ਹਾਂ, ਮੈਂ ਫਲਾਣੇ ਦਾ ਫੈਨ ਹਾਂ। ਨੌਜਵਾਨ ਮੇਰਿਆ ਭਰਾਵਾ, ਤੂੰ ਤੇ ਬਸ ਇੱਕੋ ਦਾ ਹੀ ਫੈਨ ਹੋ, ਕਲਗੀਆਂ ਵਾਲੇ ਦਾ। ਜੱਚਦਾ ਨਾ ਕੋਈ ਹੋਰ ਵੇ ਸਾਈਆਂ, ਤੇਰੇ ਬਾਜੋਂ ਅੱਖੀਆਂ ਅੰਦਰ, ਤੇਰੇ ਬਿਨਾਂ ਨੀ ਮੈਨੂੰ ਸੋਹਣਾ ਲੱਗਦਾ ਕੋਈ। ਰੋਲ ਮਾਡਲ ਬਣਾਓ ਵੀਰੋ, ਬਾਬਾ ਅਜੀਤ ਸਿੰਘ ਨੂੰ, ਬਾਬਾ ਜੁਝਾਰ ਸਿੰਘ ਨੂੰ, ਬਾਬਾ ਜੋਰਾਵਰ ਸਿੰਘ ਨੂੰ, ਬਾਬਾ ਫਤਿਹ ਸਿੰਘ ਨੂੰ, ਇਹ ਸਾਡੇ ਰੋਲ ਮਾਡਲ ਨੇ, ਉਹਨਾਂ ਨੂੰ ਯਾਦ ਕਰਿਆ ਕਰੋ। ਅਸੀਂ ਇਹਨਾਂ ਤੋਂ ਕੀ ਲੈਣਾ ਹੈ, ਉਹਨਾਂ ਨੂੰ ਵੇਖੋ, ਇਤਿਹਾਸ ਪੜ੍ਹ ਕੇ ਜਜ਼ਬੇ ਇੰਨਾ ਜੁਝਾਰੂ ਤੇ ਤਾਂ ਬਣਾਂਗੇ, ਇਹਨਾਂ ਦੇ ਫੈਨ ਬਣ ਕੇ ਨਚਾਰ ਬਣਾ ਦੇਣਗੇ। ਕੀ ਬਣਾ ਦੇਣਗੇ ਤੈਨੂੰ, ਆਪਣੇ ਵਰਗਾ ਬਣਾ ਲੈਣਗੇ, ਕੰਨ 'ਚ ਮੁਰਕੀ ਪਵਾ ਦੇਣਗੇ, ਨਚਾਰ ਬਣਾ ਦੇਣਗੇ, ਹੱਥ 'ਚ ਸ਼ਰਾਬ ਦੀ ਬੋਤਲ ਫੜੀ ਹੁੰਦੀ ਹੈ ਤੈਨੂੰ ਫੜਾ ਦੇਣਗੇ, ਕੀ ਕਰ ਲੈਣਗੇ। ਜਿਵੇਂ ਇਹ ਰੋਂਦੇ ਰਹਿੰਦੇ ਨੇ ਉਹਦੇ ਵਿੱਚ ਵਿਖਾ ਕੇ ਜੋ ਉਵੇਂ ਤੂੰ ਰੋਈ ਜਾਈ ਬੈਠਾ ਫਿਰ ਕੀ ਕਰ ਦੇਣਗੇ ਬਸ ਇਹੀ ਕੁਝ ਸਿਖਾਣਗੇ ਥਾਂ ਥਾਂ ਦੇ ਉੱਤੇ ਆ ਸੜਕਾਂ ਤੇ ਜਾਂਦੇ ਆ ਟਰੈਕਟਰਾਂ ਦੇ ਉੱਤੇ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਹੈ ਪਿੰਡ 'ਚ ਫੁੱਲ ਆਵਾਜ਼ ਛੱਡ ਕੇ ਲੈ ਵੱਡਾ ਬੈਲੀ ਤੁਰਿਆ ਫਿਰਦਾ ਫੁੱਲ ਆਵਾਜ਼ ਛੱਡੀ ਹੈ ਗੀਤ ਮਾੜਾ ਚੱਲਦਾ ਹੈ ਉਹਦਾ ਦਿਮਾਗ ਨਹੀਂ ਕੰਮ ਕਰਦਾ ਇਹ ਪਿੰਡ 'ਚ ਮੇਰੀਆਂ ਭੈਣਾਂ ਵੀ ਤੇ ਰਹਿੰਦੀਆਂ ਨੇ ਮੇਰੀ ਭੈਣ ਹੈ ਮੇਰੀ ਚਾਚੇ ਦੀ ਧੀ ਮੇਰੀ ਤਾਏ ਦੀ ਧੀ ਪਰ ਦਿਮਾਗ ਡੈਡ ਨੇ ਸਾਡੇ ਇਹਨਾਂ ਨੇ ਇੰਨਾ ਅਸਰ ਪਾਤਾ ਕਿ ਰਿਸ਼ਤਿਆਂ ਦੀ ਅਹਿਮੀਅਤ ਖਤਮ ਹੋ ਗਈ ਰਿਸ਼ਤਿਆਂ ਦੀ ਅਹਿਮੀਅਤ ਹੀ ਖਤਮ ਹੋ ਗਈ ਭੁੱਲ ਗਿਆ ਦਿਮਾਗ ਪਾਗਲ ਕਰਤੇ ਇਹਨਾਂ ਨੇ ਸਾਡੇ ਇਹੋ ਜਿਹਾ ਕੁਝ ਸੁਣ ਸੁਣ ਕੇ ਪਾਗਲ ਹੋ ਗਏ ਪਤਾ ਹੀ ਨਹੀਂ ਭੈਣ ਭਰਾ ਇਕੱਠੇ ਹੀ ਨੱਚੀ ਜਾਂਦੇ ਨੇ ਇੱਕ ਦੂਜੇ ਵੱਲ ਹੀ ਹੱਥ ਕਰੀ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਵੀ ਕੀ ਹੋ ਰਿਹਾ ਦਿਮਾਗ ਨਹੀਂ ਕੰਮ ਕਰਦਾ ਡੈਡ ਕਰਤੇ ਇਹਨਾਂ ਨੇ ਸਾਨੂੰ ਵਧੀਆ ਸੁਣੋ ਤੇ ਦਿਮਾਗ ਠੀਕ ਹੋਵੇ ਆਪਣੇ ਆਪ ਹੀ ਜਜ਼ਬੇ ਆਉਣ ਅੰਦਰ ਧੰਨ ਕਲਗੀਧਰ ਸੱਚੇ ਪਾਤਸ਼ਾਹ ਦੀ ਉਸ ਮਹਾਨੀ ਮਹਾਨ ਕੁਰਬਾਨੀ ਨੂੰ ਨਮਸਕਾਰ ਕਰੀਏ ਓਏ ਬਥੇਰੇ ਇਹੋ ਜਿਹੇ ਆਏ ਤੇ ਗਏ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਸਭ ਦੀ ਰਸਨਾ ਤੇ ਆਵੇ ਪਿਤਾ ਦਸ਼ਮੇਸ਼ਵਰ ਹੋਇਆ ਤੇ ਨਾ ਕੋਈ ਹੋਣਾ ਬੇਟਾ ਦਸ਼ਮੇਸ਼ ਵਰਗਾ ਅੱਜ ਕੋਈ ਹੋਣਾ ਭੈਣੋ ਹੋਇਆ ਕੋਈ ਵਾਜੇ ਨਾਲ ਉਹ ਸਾਰੇ ਬੋਲੋ ਕੋਈ ਹੋਣਾ ਕੋਈ ਹੋਇਆ ਕੋਈ ਹੋਣਾ ਕੋਈ ਹੋਣਾ ਪਿਤਾ ਦਸ਼ਮੇਸ਼ਵਰ ਕੋਈ ਹੋਇਆ ਪਿਤਾ ਕੋਈ ਹੋਣਾ ਪਿਤਾ ਦਸ਼ਮੇਸ਼ਵਰ ਜੀ ਪਿਤਾ ਬੋਲਿਓ ਬਾਈ ਬਾਬਾ ਮੇਰੇ ਪਿਆਰੇ ਪਿਤਾ ਦਸ਼ਮੇਸ਼ ਵਰਗਾ ਬੋਲੋ ਬੋਲੋ ਰੱਜ ਕੇ ਬਾਬਾ ਬਾਬਾ ਪਿਤਾ ਦਸ਼ਮੇਸ਼ ਬਾਬਾ ਬਾਬਾ ਪਿਤਾ ਦਸ਼ਮੇਸ਼ ਵਰਗਾ ਹੋਰ ਨਾ ਕੋਈ ਆਇਆ ਅਕਾਲ ਪੁਰਖ ਦੀ ਜਾਹਰਾ ਮੂਰਤ ਗੁਰ ਗੋਬਿੰਦ ਕਹਾਇਆ ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ ਫੇਰ ਵੀ ਸ਼ੁਕਰ ਮਨਾਇਆ ਤਾਈਓ ਕਲਗੀਆਂ ਵਾਲਿਆ ਤੈਨੂੰ ਸਭ ਨੇ ਸੀਸ ਨਿਵਾਇਆ ਨਾ ਕੋਈ ਹੋਇਆ ਨਾ ਕੋਈ ਹੋਣਾ ਹੋਇਆ ਨਾ ਕੋਈ ਹੋਣਾ ਫੜਿਓ ਬਈ ਹੋਇਆ ਨਾ ਕੋਈ ਹੋਣਾ ਹੋਇਆ ਨਾ ਕੋਈ ਹੋਣਾ ਹੋਇਆ ਨਾ ਕੋਈ ਹੋਣਾ ਹੋਇਆ ਨਾ ਕੋਈ ਹੋਣਾ ਰੱਜ ਕੇ ਸੰਗਤੇ ਦਸ਼ਮੇਸ਼ਵਰਗਾ ਸੰਗਤੇ ਪਿਤਾ ਦਸ਼ਮੇਸ਼ਵਰਗਾ ਕਲਗੀ ਧਰਦੇ ਸਭ ਜਾਦੇ ਇਹ ਜਜ਼ਬਾ ਹੈ ਦਰਬਾਰਾ ਸਿੰਘ ਬੱਚੇ ਦੇ ਮਨ ਵਿੱਚ 9 ਸਾਲ ਦਾ ਹੈ 9 ਸਾਲ ਦਾ ਹੈ ਕਹਿੰਦੇ ਨੇ ਜਥੇ ਦੇ ਨਾਲ ਪਹੁੰਚ ਗਏ ਤੇ ਨਹਿਰ ਦਾ ਕਿਨਾਰਾ ਹੈ ਝਾਲ ਪੈਂਦੀ ਝਾਲ ਉੱਥੇ ਅੱਪੜ ਗਏ ਹੁਣ 250 ਨੇ ਇੱਧਰ 250 ਨੇ ਨੇੜੇ ਨੇ ਨਨਕਾਣਾ ਸਾਹਿਬ ਦੇ 2200 ਸਿੰਘਾਂ ਦਾ ਜਥਾ ਆਉਣਾ ਹੈ ਇੰਨੇ ਨੂੰ ਅਕਾਲੀਆਂ ਦੀ ਉਸ ਵੇਲੇ ਦੇ ਜਿਹੜੇ ਅਕਾਲੀ ਲਹਿਰ ਚੱਲੀ ਹੈ ਨਾ ਉਸ ਵੇਲੇ ਦੇ ਅਕਾਲੀ ਅਸਲੀ ਅਕਾਲੀਆਂ ਦੀ ਗੱਲ ਅਸਲੀਆਂ ਦੀ ਗੱਲ ਹੈ ਇਹ ਅਕਾਲੀ ਜਿਹੜੇ ਅਸਲੀ ਇੱਕ ਅਕਾਲ ਤੋਂ ਬਿਨਾਂ ਹੋਰ ਨਹੀਂ ਸੀ ਮੰਨਦੇ ਕਿਸੇ ਨੂੰ ਅਸਲੀ ਦੀ ਗੱਲ ਹੈ ਹੁਣ ਵੇਖੋ ਕਹਿੰਦੇ ਜਦੋਂ ਉਹ ਸਮਾਂ ਆ ਗਿਆ ਉਹਨਾਂ ਨੇ ਫੈਸਲਾ ਕਰ ਲਿਆ ਕਹਿੰਦੇ ਵੀ ਇੱਦਾਂ ਨਹੀਂ ਜਾਣਾ ਮਹੰਤ ਨੇ ਬਹੁਤ ਬੰਦੇ ਰੱਖੇ ਹੋਏ ਨੇ ਅੱਗੇ ਡਾਕੂਏ ਛਵੀਆਂ ਗੰਡਾਸੇ ਤੇਲ ਦੇ ਭਰ ਭਰ ਪੀਪੇ ਰੱਖੀ ਬੈਠਾ ਖਬਰ ਮਿਲ ਗਈ ਦੁਬਾਰਾ ਮੀਟਿੰਗ ਕਰਾਂਗੇ ਘੱਟ ਤੋਂ ਘੱਟ 10,000 ਦਾ ਜਥਾ ਲਜਾਣਾ ਪਏਗਾ ਹੁਣ ਤੇ ਜਥਾ ਚੱਲਿਆ 2500 ਦਾ 2200 ਨੂੰ ਸੁਨੇਹਾ ਭੇਜਤਾ ਵੀ ਜਾਇਓ ਨਾ ਇੱਕ ਬੰਦਾ ਭੇਜਿਆ ਕਰਤਾਰ ਸਿੰਘ ਝੱਬਰ ਦੇ ਜਥੇ ਨੂੰ ਰੋਕ ਦਿਓ 2200 ਵਾਲਾ ਤੇ ਦੂਜਾ ਜਥਾ ਭੇਜਿਆ ਕਹਿੰਦੇ ਇਹ ਰੋਕ ਦਿਓ ਲਛਮਣ ਸਿੰਘ ਧਾਰੋਵਾਲ ਨੂੰ ਇੱਕ ਬੰਦਾ ਉੱਥੇ ਤੇ ਪਹੁੰਚ ਗਿਆ ਉੱਥੇ ਤੇ ਪਹੁੰਚ ਗਿਆ ਕਰਤਾਰ ਸਿੰਘ ਵਾਲੇ ਕੋਲ ਜਥੇ ਕੋਲ ਇਹਨਾਂ ਕੋਲ ਹੋਰ ਜਥਾ ਹੀ ਰੁਕ ਗਿਆ 2200 ਆਏ ਹੀ ਨਾ ਇਹ ਨਹਿਰ ਤੇ ਪਹੁੰਚ ਗਏ ਇਹਨਾਂ ਤੇ ਇਹਨਾਂ ਤੱਕ ਬੰਦਾ ਹੀ ਨਹੀਂ ਅੱਪੜਿਆ ਲੇਟ ਹੋ ਗਿਆ ਇਹ ਬੈਠੇ ਰਹੇ ਉਡੀਕਦੇ ਰਹੇ ਉਡੀਕਦੇ ਰਹੇ ਦਿਨ ਚੜ੍ਹਨ ਵਾਲਾ ਹੈ ਫਿਰ ਕਿਵੇਂ ਕਰੀਏ ਜਥਾ ਤੇ ਆਇਆ ਹੀ ਨਹੀਂ ਵਿੱਚ ਕਈ ਕਹਿੰਦੇ ਰਹਿਣ ਦਿਓ ਹੁਣ ਰਹਿਣ ਦਿਓ ਹੁਣ ਨਹੀਂ ਜਾਣਾ ਕਹਿੰਦੇ 9 ਸਾਲ ਦਾ ਦਰਬਾਰਾ ਸਿੰਘ ਇਤਿਹਾਸ ਪੜ੍ਹ ਕੇ ਵੇਖਿਓ ਵੀਰੋ ਕਈਆਂ ਨੂੰ ਪੜ੍ਹਨ ਦੀ ਆਦਤ ਹੁੰਦੀ ਸ਼ੌਂਕ ਹੁੰਦਾ ਹੈ ਉਹਨਾਂ ਨੇ ਪੜ੍ਹਿਆ ਵੀ ਹੋਣਾ ਹੈ ਦਰਬਾਰਾ ਸਿੰਘ ਇਕੱਲਾ ਹੀ ਸੀ ਇਹ ਕਹਿੰਦੇ ਮਿੱਠੀ ਮਿੱਠੀ ਸੁਰੀਲੀ ਆਵਾਜ਼ ਵਿੱਚ ਕਹਿੰਦਾ ਓਏ ਵਾਪਸ ਜਾਣਾ ਸਿੰਘੋ ਚੰਗਾ ਨਹੀਂ ਲੱਗਦਾ ਮੈਂ ਬਚਪਨ ਤੋਂ ਸੁਣਿਆ ਹੈ ਡਰੋ ਨਾ ਮੈਂ ਨਹੀਂ ਡਰਦਾ ਵੇਖੋ ਨਿੱਕਾ ਜਿਹਾ ਬੱਚਾ ਮੇਰੀ ਉਮਰ ਨਿੱਕੀ ਜਿਹੀ ਹੈ ਸੂਰਾ ਸੋ ਪਹਿਚਾਨੀ ਕਹਿੰਦੇ ਗਾਣ ਲੱਗ ਪਿਆ ਉੱਚੀ ਉੱਚੀ ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੇਨ ਕੇ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ ਕਹਿੰਦੇ ਇਹਨੇ ਨਾ ਮਸਤ ਹੋ ਕੇ ਪੜਿਆ ਮਸਤ ਹੋ ਕੇ ਸਾਰਿਆਂ ਨੂੰ ਜੋਸ਼ ਭਰਤਾ ਨਿੱਕੇ ਜੇ ਨੇ ਜੋਸ਼ ਉਹ ਵਾਈਬ੍ਰੇਸ਼ਨ ਹੁੰਦੀ ਹੈ ਨਾ ਉਹ ਐਸਾ ਜੋਸ਼ ਬਣ ਗਿਆ ਉਹ ਕਹਿੰਦੇ ਆ ਨਿੱਕਾ ਜਿਹਾ ਬੱਚਾ ਇਹ ਤਿਆਰ ਹੈ ਤੇ ਫਿਰ ਆਪਾਂ ਕਿਉਂ ਡਰਦੇ ਹਾਂ ਉੱਥੇ ਹੀ ਜਕਾਰੇ ਲਾਪ ਤੇ ਕਹਿੰਦੇ ਚਲੋ ਚੱਲੀਏ ਤੁਰ ਪਏ ਆਪੇ ਜਥਾ ਆਉਂਦਾ ਰਹੇਗਾ ਬਿਲਕੁਲ ਗੇਟ ਦੇ ਨੇੜੇ ਪਹੁੰਚ ਗਏ ਬੰਦਾ ਆ ਗਿਆ ਕਹਿੰਦਾ ਉਹ ਜਥਾ ਨਹੀਂ ਆਇਆ अंदर ना जाओ। कहिंदे हुण ते अरदास भी कर आए आ ते सामने सतगुरां दा दरवाजा है दिउड़ी है इत्थों नहीं मुड़ना आखो सतनाम आहा वेखियो वेखो जंज चढ़ गई शहीदां दी जंज चढ़ी शहीदां दी संगत बन के मौत दे गाने चढ़ी शहीदां दी संगत बन के मौत दे गाने जंज चढ़ी शहीदां दी चढ़ी शहीदां दी संगत बन के मौत दे गाने चढ़ी शहीदां दी बन के मौत दे गाने फड़ो चढ़ी शहीदां दी फड़ो भैनो गज के मरनो कदे ना डरते मरनो कदे ना मरनो कदे ना डरते मरनो कदे ना डरते चलो सही नी वेखन चलीए आशक सूली चढ़ते चढ़ते चढ़ते करन मजाजा मरनो कदे ना डरते चलो सही नी वेखन चलीए चलो सही नी वेखन चलीए आशक सूली चढ़ते चलो सही नी वेखन चलीए आशक सूली चढ़ते पढ़ो भाई पढ़ो सूली चढ़ते चलो सही नी मरते मरते मरते करत मजा करत मखौला मरते करत मखौला मरते मरते करत मखौला मरते मरते करना मरदे मरदे करन मखौला पर कदे डरदे देखन चलिए चलो सही होनी देखन चलिए आश वसूली चढ़दे चलो सही होनी देखन चलिए ओ चलो सही होनी अंदर जावांगे अंदर दर्शन करने जथा अंदर पहुंच गया हद हो गई गुरु जिथे पैर धोए जांदे ने च बच्चा बनिया छोटा जिहा उहदे विच पैर धोते अंदर लंघ गए संगत सारी बह गई लक्ष्मण सिंह बह गया ताबिया गुरु साहब दी ताबिया चौर करदा बाणी दा हुक्म लिया संगत नूं सुनाया संगत बह के सिमरन करन लग पई आराम नाल बैठे सी कोई कुछ नहीं कहिंदा इहदे बंदे पहले ही तैयार सी उपर बस जदों इदां वेख्या ना उहनां ने फिर उपरों ही गोलियां चलाणियां शुरू करतियां संगत बैठी ते ਦਿਮਾਗ ਪਾਗਲ ਹੋਇਆ ਹੁੰਦਾ ਹੈ ਉਦੋਂ ਜਦੋਂ ਬੰਦਾ ਇਦਾਂ ਦੇ ਕੰਮ ਚ ਪੈ ਜਾਏ ਨਾ, ਰੱਬ ਨਹੀਂ ਚੇਤਾ ਰਹਿੰਦਾ। ਹੁਣ 250 ਸਿੰਘਾਂ ਦਾ ਜਥਾ ਹੈ, ਭਾਜੜ ਪੈ ਗਈ ਇਕਦਮ, ਗੋਲੀਆਂ ਚਲਾਈਆਂ, ਫਿਰ ਪਹਿਲਾਂ ਬਾਹਰੋਂ ਗੋਲੀਆਂ ਚਲਾਉਂਦੇ ਰਹੇ, ਫਿਰ ਅੰਦਰ ਆ ਗਏ, ਤਾਕੀਆਂ ਖੋਲ ਕੇ ਫਿਰ ਇਹਨਾਂ ਨੇ ਜਿੰਨੀਆਂ ਹੋ ਸਕਿਆ ਗੋਲੀਆਂ ਚਲਾਈਆਂ। ਕਹਿੰਦੇ ਲਛਮਣ ਸਿੰਘ ਧਾਰੋਵਾਲ ਤਾਬਿਆ ਬੈਠਾ, ਤਾਬਿਆ ਬੈਠੇ ਦੇ ਗੋਲੀ ਵੱਜੀ। ਗੁਰੂ ਗ੍ਰੰਥ ਜਦੋਂ ਉਹਨੂੰ ਗੋਲੀ ਵੱਜਣ ਲੱਗੀ ਨਾ, ਪਹਿਲਾਂ ਗੁਰੂ ਸਾਹਿਬ ਤੇ ਵੱਜੀ ਗੋਲੀ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਵਿੱਚ ਗੋਲੀ ਲੱਗੀ, ਉਹਨੇ ਇਦਾਂ ਜੱਫਾ ਮਾਰ ਲਿਆ ਗੁਰੂ ਗ੍ਰੰਥ ਸਾਹਿਬ ਨੂੰ। ਪਿਆਰ ਵੇਖੋ ਕਰਦੇ ਇਦਾਂ, ਆਪਾਂ ਤੇ ਧੂਫਾਂ ਜੋਗੇ ਹੀ ਰਹਿ ਗਏ, ਆਪਾਂ ਨਹੀਂ ਵੇਖਿਓ। ਗੁਰੂ ਗ੍ਰੰਥ ਸਾਹਿਬ ਨਾਲ ਇੰਨਾ ਪਿਆਰ ਹੈ, ਇੱਦਾਂ ਗੁਰੂ ਗ੍ਰੰਥ ਸਾਹਿਬ ਨੂੰ ਜੱਪਾ, ਕਿਉਂਕਿ ਜਿਹੜੇ ਬਾਣੀ ਪੜ੍ਹਨਗੇ ਉਹ ਪਿਆਰ ਕਰਨਗੇ, ਜਿਹਨਾਂ ਨੂੰ ਪਤਾ ਲਿਖਿਆ ਕੀ ਹੈ ਵਿੱਚ। ਆਪਾਂ ਕਹਿਣ ਵਾਲੇ ਰਹਿ ਗਏ ਬਸ, ਇੱਦਾਂ ਜੱਫਾ ਮਾਰ ਲਿਆ। ਕਹਿੰਦਾ ਓਏ ਪਾਪੀਓ, ਮਹੰਤ ਦੇ ਬੰਦੇ ਨੇ ਜਿਹੜੇ ਗੁਰੂ ਘਰ ਤੇ ਪਲਦੇ ਨੇ, ਉਹ ਕਹਿੰਦੇ ਇਹਦੇ ਸਿਰ ਦੇ ਉੱਤੇ ਤੇ ਮੌਜਾਂ ਕਰਦੇ ਹੋ, ਸਾਨੂੰ ਭਾਵੇਂ ਛਾਨਣੀ ਛਾਨਣੀ ਕਰ ਦਿਓ, ਪਰ ਗੁਰੂ ਗ੍ਰੰਥ ਸਾਹਿਬ ਨੂੰ ਤੇ ਬਖਸ਼ ਦਿਓ। ਓਏ ਗੁਰੂ ਗ੍ਰੰਥ ਸਾਹਿਬ ਨੂੰ ਤੇ ਬਖਸ਼ ਦਿਓ। ਹੱਦ ਹੋ ਗਈ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਗੋਲੀਆਂ, ਇਦਾਂ ਜੱਫਾ ਮਾਰ ਲਿਆ। ਬਸ ਫਿਰ ਉਹਨਾਂ ਨੇ ਪਰਵਾਹ ਨਹੀਂ ਕੀਤੀ, ਇੰਨੀਆਂ ਗੋਲੀਆਂ ਚਲਾਈਆਂ, ਬਾਹਾਂ ਛਾਨਣੀ ਛਾਨਣੀ ਕਰ ਦਿੱਤੀਆਂ। ਲਛਮਣ ਸਿੰਘ ਸ਼ਹੀਦ ਹੋ ਗਿਆ। ਫਿਰ ਜਿੰਨੇ ਕੁ ਸਿੰਘ ਭੱਜੇ ਨੱਠੇ, ਰੌਲਾ ਪੈ ਗਿਆ। ਫਿਰ ਭਾਈ ਕੇਰ ਸਿੰਘ ਸ਼ਹੀਦ ਹੋ ਗਿਆ, ਗੋਲੀ ਵੱਜੀ, ਕੇਰ ਸਿੰਘ ਸ਼ਹੀਦ ਹੋ ਗਿਆ। ਦਰਬਾਰਾ ਸਿੰਘ ਨੇੜੇ ਹੈ, ਭੱਜ ਦੌੜ ਦੇ ਵਿੱਚ ਫਿਰ ਇੱਕ ਨੇ ਕੀ ਕੀਤਾ, ਦਰਬਾਰਾ ਸਿੰਘ ਨੂੰ ਛੇਤੀ ਛੇਤੀ ਫੜਿਆ ਅਲਮਾਰੀ ਚ। ਉਹ ਕਰੀ ਜਾ, ਮੈਂ ਸ਼ਹੀਦ ਹੋਣਾ, ਮੈਂ ਸ਼ਹੀਦ ਹੋਣਾ, ਪਿਤਾ ਨਾਲ ਸ਼ਹੀਦ ਹੋਣਾ। ਦਰਬਾਰਾ ਸਿੰਘ ਨੂੰ ਫੜ ਕੇ ਅਲਮਾਰੀ ਚ ਬੰਦ ਕਰਤਾ, ਬਾਹਰੋਂ ਲਾਤੀ ਕੁੰਡੀ, ਉਹ ਅੰਦਰੋਂ ਖੜਕਾਵੇ ਮੈਨੂੰ ਬਾਹਰ ਕੱਢੋ, ਮੈਂ ਸ਼ਹੀਦ ਹੋਣ, ਕਿਉਂਕਿ ਉਹਨੇ ਆਪਣੇ ਪਿਓ ਨੂੰ ਸ਼ਹੀਦ ਹੁੰਦਾ ਵੇਖ ਲਿਆ ਸੀ। ਮੈਂ ਆਪਣੇ ਪਿਤਾ ਦੇ ਨਾਲ ਸ਼ਹੀਦ ਹੋਣਾ ਹੈ, ਮੈਂ ਸ਼ਹੀਦ ਹੋਣਾ, ਇੱਦਾਂ ਹੀ ਗਈ ਜਾਏ ਉਹ। ਬਸ ਫਿਰ ਜਦੋਂ ਬਹੁਤ ਗੋਲੀਆਂ ਚਲਾਈਆਂ, ਕਈਆਂ ਨੂੰ ਅੱਗ ਚ ਸੁੱਟਤਾ, ਭਾਈ ਲਛਮਣ ਸਿੰਘ ਨੂੰ ਪੁੱਠਾ ਕਰਕੇ ਜੰਡ ਨਾਲ ਬੰਨ੍ਹ ਕੇ, ਜੰਡ ਹੈ ਉੱਥੇ, ਜੰਡ ਨਾਲ ਬੰਨ੍ਹ ਕੇ ਲਛਮਣ ਸਿੰਘ ਨੂੰ ਅੱਗ ਲਾਤੀ ਸੀ ਜਿਉਂਦੇ ਤੇ ਤੇਲ ਪਾ ਕੇ, ਗੋਲੀਆਂ ਚਲਾਈਆਂ, ਫਿਰ ਸਹਿਕ ਦੇ ਤੇਲ ਪਾ ਕੇ ਅੱਗ ਲਾਤੀ ਸੀ। ਵੇਖੋ ਲਛਮਣ ਸਿੰਘ ਵਾਲਾ ਜੰਡ ਚੇਤਾ ਭੁੱਲ ਗਿਆ। ਅੱਜ ਜੇ ਬਹੁਤ ਸਾਰੇ ਸਿੱਖਾਂ ਨੂੰ ਵੀ ਕਿਹੜੇ ਜੰਡ ਦੀ ਗੱਲ ਕਰਦੇ ਆ, ਕਈਆਂ ਨੇ ਮਾਫ ਕਰਨਾ, ਵੈਸੇ ਬਹੁਤ ਜਾਣੂ ਨੇ, ਪਰ ਕਈਆਂ ਨੇ ਅੱਛਾ ਜੰਡ ਸੀ, ਜੰਡ ਨਾਲ ਬੰਨਿਆ ਸੀ, ਕਈਆਂ ਨੂੰ ਪਤਾ ਨਹੀਂ, ਤੇ ਮਿਰਜੇ ਵਾਲੇ ਜੰਡ ਦਾ ਸਾਰਿਆਂ ਨੂੰ ਪਤਾ ਵੀ ਆ ਵੀ ਜੰਡ ਸੀ। ਗਾਉਣ ਵਾਲਿਆਂ ਨੇ ਸਾਡੇ ਦਿਮਾਗ ਚ ਬਾਤ ਤੇ ਇਹ ਸੁਣਿਓ ਗੱਲ, ਸਾਨੂੰ ਇਹ ਲੱਗਦਾ ਹੈ ਮਿਰਜ਼ਾ ਬਾਬਾ ਹੈ, ਰਾਂਝਾ ਬਾਬਾ ਹੈ, ਸਾਨੂੰ ਇਹ ਚੇਤਾ ਹੀ ਭੁੱਲ ਗਿਆ ਵੀ ਸਾਡੇ ਬਾਬੇ ਤੇ ਕੋਈ ਹੋਰ ਸੀ। ਸੁਣਾਇਆ ਹੀ ਨਹੀਂ ਕਿਸੇ ਨੇ, ਆਪਾਂ ਸੁਣਿਆ ਹੀ ਨਹੀਂ, ਗਾਉਣ ਵਾਲਿਆਂ ਨੇ ਇੰਨਾ ਦਿਮਾਗ ਸਾਡਾ ਭਰ ਦਿੱਤਾ, ਅਸੀਂ ਆਪ ਕਦੇ ਕਿਤਾਬਾਂ ਪੜ੍ਹਦੇ ਨਹੀਂ, ਇਤਿਹਾਸ ਪੜ੍ਹਦੇ ਨਹੀਂ, ਉਹ ਜੰਡ ਬੱਚੇ ਬੱਚੇ ਨੂੰ ਚੇਤਾ ਹੈ, ਲੈ ਲਛਮਣ ਸਿੰਘ ਵਾਲੇ ਜੰਡ ਦਾ ਚੇਤਾ ਹੀ ਭੁੱਲ ਗਿਆ, ਪਤਾ ਹੀ ਨਹੀਂ। ਤੇ ਮੈਂ ਬੇਨਤੀ ਕਿੰਨੀ ਵਾਰ ਕਰਦਾ, ਸਿੱਖੋ ਜਿਨ੍ਹਾਂ ਕੋਲ ਉਹ ਜੰਡ ਹੈ ਉਹਨਾਂ ਨੇ ਇਸ ਜੰਡ ਤੋਂ ਕੀ ਲੈਣਾ, ਤੱਤੇ ਰੇਤੇ ਵਿੱਚ ਸੱਸੀ ਸੜ ਗਈ ਕੀ ਲੈਣਾ ਤੂੰ, ਤੇਰੇ ਕੋਲ ਉਹ ਤੱਤਾ ਰੇਤਾ ਹੈ ਜਦੋਂ ਯਾਦ ਕਰਨ ਨੂੰ, ਜਿਹੜਾ ਤਿੱਤਾ ਰੇਤਾ ਗੁਰੂ ਅਰਜਨ ਦੇਵ ਜੀ ਦੇ ਉੱਤੇ ਪਾਇਆ ਸੀ, ਅਸੀਂ ਕੀ ਲੈਣਾ ਹੈ। ਜਦੋਂ ਅਸੀਂ ਇਦਾਂ ਦੀਆਂ ਗੱਲਾਂ ਸੁਣਾਵਾਂਗੇ, ਮਾਫ ਕਰਨਾ, ਫਿਰ ਧੀਆਂ ਵੀ ਹੀਰਾਂ ਬਣਨਗੀਆਂ ਤੇ ਪੁੱਤ ਵੀ ਰਾਂਝੇ ਬਣਨਗੇ, ਫਿਰ ਚੀਕਾਂ ਨਾ ਮਾਰੀ, ਚੀਕਾਂ ਨਾ ਮਾਰੀ। ਫਿਰ ਕਈ ਮੇਰੇ ਵੀਰ ਗੁੱਸਾ ਕਰਨਗੇ ਵੀ ਰਾਂਝੇ ਹੀਰਾਂ ਨੂੰ ਇਦਾਂ ਕਿਉਂ ਕਹਿੰਦੇ ਨੇ, ਭਰਾਵਾ ਜਦੋਂ ਤੂੰ ਰਾਂਝਾ ਬਣਦਾ ਮੇਰਿਆ ਵੀਰਾ, ਉਦੋਂ ਤੇ ਤੈਨੂੰ ਲੱਗਦੀ ਹੈ ਗੱਲ ਚੰਗੀ, ਜਦੋਂ ਭੈਣ ਕੋਠੇ ਤੇ ਚੜ੍ਹਦੀ ਉਦੋਂ ਕਿਉਂ ਸੜਦਾ। ਫਿਰ ਜੇ ਤੇਰੀ ਭੈਣ ਕਹਿ ਦੇ ਅੱਗੋਂ ਤੈਨੂੰ ਵੀ ਮੈਂ ਤੇ ਸੱਚਾ ਪ੍ਰੇਮ ਕਰਦੀ ਹਾਂ ਹੀਰ ਵਾਲਾ, ਫਿਰ ਬਰਦਾਸ਼ਤ ਕਰ ਲੇਗਾ। ਜੇ ਭਰਾ ਕਹਿੰਦਾ ਮੈਂ ਤੇ ਰਾਂਝੇ ਵਾਲਾ ਪਿਆਰ ਕਰ ਸਕਦਾ, ਮੈਂ ਤੇ ਸੱਚਾ ਪ੍ਰੇਮ ਕਰਦਾ ਜੀ ਰਾਂਝੇ ਵਾਲਾ, ਫਿਰ ਜਦੋਂ ਭੈਣ ਕਰਦੀ ਫਿਰ ਕਿਉਂ ਚੀਕਾਂ ਮਾਰਦਾ। ਕੋਈ ਵੀ ਸਮਾਜ ਪਸੰਦ ਨਹੀਂ ਕਰਦਾ ਪੁੱਠੀਆਂ ਗੱਲਾਂ ਜਿਹੜੀਆਂ ਨੇ, ਵਿਗੜੇ ਬੱਚਿਆਂ ਦੀਆਂ ਕਥਾਵਾਂ ਸਾਡੇ ਦਿਮਾਗ, ਇਹ ਪਾਲਿਸੀਆਂ ਨੇ ਸਰਕਾਰਾਂ ਦੀਆਂ, ਸੱਚ ਦਾ ਪ੍ਰਚਾਰ ਨਹੀਂ ਹੋਣ ਦਿੰਦੇ, ਝੂਠ ਨੂੰ ਪ੍ਰਮੋਟ ਕਰਦੇ ਨੇ, ਇਹਨਾਂ ਦੇ ਨਾਂ ਤੇ ਫਿਲਮਾਂ ਬਣ ਜਾਂਦੀਆਂ ਨੇ, ਫਿਲਮਾਂ ਬਣਾ ਬਣਾ ਕੇ ਸਾਡੇ ਦਿਮਾਗ 'ਚ ਭਰ ਦਿੱਤੀਆਂ। ਹੁਣ ਤੱਕ ਰਾਂਝੇ ਦੀਆਂ ਕਿੰਨੀਆਂ ਫਿਲਮਾਂ ਬਣੀਆਂ, ਹੀਰ ਦੀਆਂ ਬਣੀਆਂ, ਮਿਰਜ਼ੇ ਦੀਆਂ ਬਣੀਆਂ, ਆ ਸਾਹਿਬਜ਼ਾਦਿਆਂ ਵਾਲੀ ਹੁਣ ਇੱਕ ਆਈ ਹੈ, ਲਿਖ ਕੇ ਲੈ ਲਓ ਤੁਸੀਂ, ਘੱਟ ਤੋਂ ਘੱਟ 30% ਸਾਡੀ ਕੌਮ ਵਿੱਚ ਚੇਂਜ ਆ ਜਾਣੀ ਹੈ ਇਹ ਫਿਲਮ ਨੂੰ ਵੇਖ ਕੇ। ਅਸਰ ਹੈ ਨਾ ਵੇਖਣ ਦਾ, ਸੁਣਿਓ, ਅਸਰ ਹੈ ਵੇਖਣ ਦਾ। ਵੇਖ ਵੇਖ ਵੇਖ ਕੇ ਦਿਮਾਗ ਚ ਭਰ ਗਿਆ ਆ, ਹੁਣ ਜਦੋਂ ਇਦਾਂ ਵੇਖਣਗੇ ਹੁਣ ਵਾਲੇ ਬੱਚੇ ਬਦਲਦੇ ਵੇਖਿਓ, ਨਵੇਂ ਬੱਚਿਆਂ ਨੂੰ ਸੋਹਣੀਆਂ ਚੀਜ਼ਾਂ ਵਿਖਾਵਾਂਗੇ ਬਦਲ ਜਾਣਗੇ। ਇਹਨਾਂ ਦਾ ਕਸੂਰ ਨਹੀਂ, ਆਪਾਂ ਵਿਖਾਇਆ ਹੀ ਇਦਾਂ ਦਾ ਕੁਝ ਹੈ। ਨਿਆਣਿਆਂ ਦਾ ਕਸੂਰ ਨਹੀਂ, ਆਪਾਂ ਸੁਣਾਇਆ ਹੀ ਇਦਾਂ ਦਾ ਕੁਝ ਹੈ। ਲਓ ਜੀ ਇਹ ਗਾਇਕ ਤੇ ਬਾਹਲਾ ਹੀ ਚੰਗਾ, ਕਹਿੰਦੇ ਕੀ, ਕਹਿੰਦੇ ਸੱਭਿਆਚਾਰਕ ਗਾਉਂਦਾ ਹੈ, ਇਹ ਕਿਹੜਾ ਮਾੜਾ ਹੈ। ਆਪਾਂ ਇਦਾਂ ਕਹਿੰਦੇ ਹਾਂ, ਸਾਨੂੰ ਪਤਾ ਹੀ ਨਹੀਂ ਵੀ ਇਹ ਸੱਭਿਆਚਾਰ ਥੋੜਾ ਹੈ। ਸੱਭਿਆਚਾਰ ਤੇ ਲਛਮਣ ਸਿੰਘ ਹੈ, ਆਪਾਂ ਨੂੰ ਕਹੀਏ ਛੱਡੋ ਜੰਡ ਦੀ ਗੱਲ, ਜੰਡ ਥੱਲੇ ਮਾਰਤਾ ਇਦਾਂ ਕਰਤਾ, ਹੁਣ ਕਿਸੇ ਦੀ ਭੈਣ ਨੂੰ ਲੈ ਜਾਏਗਾ ਮਾਰਨਗੇ, ਹੋਰ ਕੀ ਕਰਨਗੇ। ਅੱਜ ਦੇ ਭਰਾ ਵੀ ਇਦਾਂ ਹੀ ਕਰਨਗੇ, ਅੱਜ ਦੇ ਭਰਾ ਕੀ ਕਰਨਗੇ ਫਿਰ, ਅੱਜ ਦੇ ਭਰਾ ਵੀ ਇਹੀ ਕੁਝ ਕਰਦੇ ਨੇ। ਇਹ ਕੁਝ ਇਹ ਨੋਰਮਲ ਗੱਲ ਹੈ, ਚੁੱਪ ਕਰ ਜਾ, ਸਾਨੂੰ ਸੁਣਾ ਜੰਡ ਦੀ ਗੱਲ, ਸਾਨੂੰ ਤਵੀ ਉਹ ਰੇਤੇ ਦੀ ਗੱਲ ਸੁਣਾ। ਚਨਾਹ ਵਿੱਚ ਡੁੱਬ ਗਈ, ਚਨਾਹ ਚ ਡੁੱਬ ਗਈ, ਛੱਡ ਪਰੇ ਉਬਲਦੀ ਦੇਗ ਵਿੱਚ ਕੌਣ ਉਬਾਲੇ ਖਾ ਗਿਆ ਉਹਦੀ ਗੱਲ ਕਰ, ਪਾਣੀ ਉਸ ਗਰਮ ਦੀ ਗੱਲ ਕਰ, ਦਿਆਲਾ ਕਿਵੇਂ ਉਬਲਿਆ। ਹਾਂ ਕਿਉਂ ਬਈ, ਕਹੋਗੇ ਵੀਰੋ ਭਰਾਵੋ, ਕਹੋਗੇ, ਕੱਢੋਗੇ ਦਿਲ, ਕਹੋ ਇਹਨਾਂ ਨੂੰ ਨਾ ਬਈ ਆਹ ਨਾ ਸੁਣਾ, ਸਾਨੂੰ ਚੱਜ ਦੀ ਗੱਲ ਸੁਣਾ। ਸਾਡੇ ਬ੍ਰੇਨ ਜਿਹੜੇ ਨੇ ਉਹ ਇਦਾਂ ਦੀਆਂ ਗੱਲਾਂ ਸਾਡੇ ਦਿਮਾਗ ਵਿੱਚ ਆਉਣ, ਸਾਡੇ ਅੰਦਰ ਜਜ਼ਬਾ ਆਵੇ, ਅਸੀਂ ਇਦਾਂ ਦੇ ਬਣੀਏ, ਤਾਂ ਪਤਾ ਲੱਗਣਾ ਹੈ ਵਿਗੜ ਗਿਆ ਕੰਮ ਸਾਡਾ, ਬਹੁਤ ਵਿਗੜਦਾ ਜਾ ਰਿਹਾ। ਚਲੋ ਹੁਣ ਇੱਧਰ ਜਾਣ ਦਾ ਸਮਾਂ ਨਹੀਂ। ਕਹਿੰਦੇ ਜਦੋਂ ਉਹ ਇਦਾਂ ਨਾ ਖੜਕਾਵੇ, ਮੈਨੂੰ ਬਾਹਰ ਕੱਢੋ, ਮੈਂ ਸ਼ਹੀਦ ਹੋਣਾ, ਮੈਂ ਸ਼ਹੀਦ ਹੋਣਾ। ਫਿਰ ਕਹਿੰਦੇ ਆਏ, ਉਹਨਾਂ ਨੇ ਬੂਹਾ ਖੋਲਿਆ, ਛਾਲ ਮਾਰ ਕੇ ਜਿਵੇਂ ਇੱਕ ਲਾਟ ਵਾਂਗੂ ਬਾਹਰ ਆਇਆ ਇੱਕਦਮ, ਮੈਂ ਸ਼ਹੀਦ ਹੋਣਾ, ਮੈਂ ਪਿਤਾ ਨਾਲ ਸ਼ਹੀਦ ਹੋਣਾ, ਮੈਂ ਸ਼ਹੀਦ ਹੋਣਾ ਹੈ। ਕਹਿੰਦੇ ਕਾਕਾ ਟਿਕ ਜਾ, ਮੈਂ ਸ਼ਹੀਦ ਹੋਣਾ, ਕਹੀ ਜਾਏ ਜ਼ੋਰ ਜ਼ੋਰ ਨਾਲ, ਏਦਾਂ ਹੀ ਕਹੀ ਜਾਏ। 9 ਸਾਲ ਦੀ ਉਮਰ ਹੈ, ਵੇਖੋ ਬਚਪਨ ਵਿੱਚ ਹੀ ਮਾਂ ਚੜ੍ਹਾਈ ਕਰ ਗਈ ਸੀ, ਬਚਪਨ ਚ 20 ਦਿਨਾਂ ਦਾ ਛੱਡ ਗਈ ਸੀ, ਦਾਦੀ ਨੇ ਪਾਲਿਆ ਲੋਰੀਆਂ ਦੇ ਦੇ ਕੇ, ਮੈਂ ਸ਼ਹੀਦ ਹੋਣਾ ਹੈ। ਕਹਿੰਦੇ ਚੱਲ ਫਿਰ ਤੈਨੂੰ ਸ਼ਹੀਦ ਕਰੀਏ, ਏਦਾਂ ਚੁੱਕਿਆ। ਸਾਹਮਣੇ ਕੇਰ ਸਿੰਘ ਬਲ ਰਿਹਾ ਸੀ, ਸੜ ਰਿਹਾ ਸੀ, ਢੇਰ ਲੱਗਿਆ ਪਿਆ ਸੀ, ਸੜ ਰਹੇ ਸੀ ਸਾਰੇ, ਬਸ ਢੇਰ ਦੇ ਉੱਤੇ ਵਿੱਚ ਹੀ ਕੇਰ ਸਿੰਘ ਸੁੱਟਿਆ ਸੀ। ਕਹਿੰਦੇ ਉਹ ਪਿਆ ਤੇਰਾ ਪਿਓ, ਮੈਂ ਵੀ ਸ਼ਹੀਦ ਹੋਣਾ ਹੈ। ਚੁੱਕਿਆ ਜਿਉਂਦੇ ਨੂੰ, ਦਰਬਾਰਾ ਸਿੰਘ ਨੂੰ ਬਲ ਦੀ ਅੱਗ ਉੱਤੇ ਸੁੱਟ ਦਿੱਤਾ। 9 ਸਾਲ ਦਾ ਬੱਚਾ ਨਨਕਾਣਾ ਸਾਹਿਬ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਹੋਇਆ। ਦਰਬਾਰਾ ਸਿੰਘ ਨਾਂ ਹੈ, ਦਰਬਾਰਾ ਸਿੰਘ ਨਿੱਕਾ ਜਿਹਾ ਬੱਚਾ ਬਾਣੀ ਪੜ੍ਹਨ ਵਾਲਾ ਐਡਾ ਜਜ਼ਬੇ ਵਾਲਾ ਹੋ ਗਿਆ। ਜਦੋਂ ਹਰ ਰੰਗ ਲੱਗ ਜਾਏ ਨਾ ਸੱਚ ਦਾ ਇਸ਼ਕ, ਫਿਰ ਸੂਰਮਾ ਹੈ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ। ਆਤਮ ਜਿਹੜਾ ਹੈ ਮਨ ਮਾਰ ਲਿਆ ਹੋਵੇ ਆਪਣਾ, ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਹਾਂ ਪੂਰਾ। ਇਹ ਕਿਰਪਾ ਤਾਂ ਹੁੰਦੀ ਹੈ, ਐਵੇਂ ਨਹੀਂ ਹੁੰਦੀ। ਆਪਣੇ ਆਪ ਨੂੰ ਜਿੱਤਿਆ ਹੋਵੇ, ਗਗਨ ਦਮਾਮਾ ਬਾਜਿਓ, ਗੁਰਬਾਣੀ ਦਾ ਗਿਆਨ ਸੁਣ ਕੇ ਅੰਦਰ ਚੋਟ ਲੱਗੇ, ਪਰਿਓ ਨਿਸ਼ਾਨੇ ਘਾਓ, ਫਿਰ ਮਨ ਕਾਇਮ ਹੁੰਦਾ। ਖੇਤ ਜੋ ਮੰਡਿਓ ਸੂਰਮਾ, ਅਬ ਜੂਜਨ ਕੋ ਦਾਓ। ਪੁਰਜਾ ਪੁਰਜਾ ਹੋ ਗਏ, ਪੁਰਜਾ ਪੁਰਜਾ ਕੱਟ ਮਰੇ, ਇਹੋ ਜਿਹੇ ਗੁਰੂ ਦੇ ਪਿਆਰੇ। ਤੇਰੀ ਸਿੱਖੀ ਨੂੰ ਦਾਗ ਨਾ ਲਾਇਆ, ਦਾਗ ਨਹੀਂ ਲਾਇਆ, ਪੁਰਜਾ ਪੁਰਜਾ ਹੋ ਗਏ ਸੂਰਮੇ, ਸਿੱਖੀ ਨੂੰ ਦਾਗ ਨਾ ਲਾਇਆ, ਪੁਰਜਾ ਪੁਰਜਾ ਹੋ ਗਏ ਸੂਰਮੇ, ਪੜਿਓ ਬਈ ਸਿੱਖੀ ਨੂੰ ਦਾਗ ਨਾ ਪੁਰਜਾ ਹੋ ਗਏ।

पड़ो बहुल खंडे तार हो गए जनम बहुल खंडे तार हो गए जनम सुहेला पीवो बहुल खंडे तार हो गए जनम पड़ो जी बहुल खंडे तार हो गए तीन घंटे तो उपर जा रहा है कल दे दीवान च हाजरी भरांगे अरज है जिन्ना चिर महाराज इत्थे ने टिके रहना बई पांच सत मिनट दे दिओ एकाग्रता बनाई रखियो इदां ही जिदां सजे हो इदां ही सजे रहना महाराज दे चरणां च अरदासां हुक्मनामे फेर चाला काल ना करियो जिन्ना ने अमृत छकना है वह भी गुरद्वारा साहब सिंह सभा इत्थे नेड़े ही स्थान ते कल उत्थे अमृत संचार होना है जिन्ना जिन्ना दा मन मन्ने बस हुण तैयारियां कर लो हुण मन नूं मनान नूं की चाहिदा तैनूं एदू वध की चाहिदा भाई कलगीधर जी दीआं कुरबानियां दे अगे की है किहड़ा की कर सकदा एदू वध पौने नौ साल दी उम्र च पिता तोर दवे ते नौ नौ सत नौ साल दे बच्चे भी तोर दवे वार दवे एदू वध की चाहिदा सानूं अजे भी सोचांगे अजे भी पसंद नहीं कलगियां वाला होर पसंद की है सानू खड़ांगे किथे इस करके आओ भाई साडा फर्ज है असी ते होका देना है चौंकीदार है जदों भी दवान लगे ने मलोच कई सालां तो ही बस यही गुरु वाले बनो सिंह आप सजिए इसे लिए बेनतियां ने ता ही यह समागम है ता ही एडे वड्डे प्रबंध ते तैयारियां ते ता ही इन्ना समा भी कुछ ना कुछ साढ़े वीरां दे असर होवे भरा साढ़े बजुर्ग ते तैयारियां कर लो कल शाम नूं पंज बजे गुरद्वारा सिंह सभा विखे जिन्हां जिन्हां ने अमृत छकना है पहुँच जाओ ते होरां नूं नाल प्रेर के लास्ट दीवान है जिथे आप आना है होरां नूं नाल प्रेर के लैके आना है गुरु वाले बनीए जिहड़े रह गए है जरूर तैयारियां जिन्हां ने छक के गलती की दोबारा सुधाई करा लो लंघिया वेला मुड़ के हथ नहीं आना वेले नाल कल अज भी सवा अठ शुरू हो गया सी दीवान जथा ते उदू भी पहला सजिया हुंदा आके पहला ही आके जगह मल के बैठो लास्ट दीवान है कल नू फिर हाजरियां इदां भरीए इको ही दिन रह गया सो आओ रल मिल के आपां जिन्हां ने मथा नहीं टेकिया आओ अगे मथा टेक लो धन है धन है धन है गुरु नानक देव साहिब धन है पढ़ो पढ़ो बोलो धन है धन है धन है गुरु अंगद देव साहिब धन है पढ़ो भाई पढ़ो ओ धन है धन है धन है गुरु अमरदास जी धन है धन है धन है ਸਾਹਿਬ ਸਾਹਿਬ ਧੰਨ ਹੈ ਵਾਜੇ ਨਾ ਰਹੋ ਬਈ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ ਪੁੱਤਰਾਂ ਦੇ ਦਾਨੀ ਧੰਨ ਹੈ ਕਲਗੀਆਂ ਵਾਲੇ ਧੰਨ ਹੈ ਪੜੋ ਜੀ ਪੁੱਤਰਾਂ ਦੇ ਦਾਨੀ ਸੰਤ ਸਿਪਾਹੀ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਸਿਪਾਹੀ ਧੰਨ ਹੈ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਪੜੋ ਬਈ ਪੜੋ ਪੰਥ ਖਾਲਸਾ ਧੰਨ ਹੈ ਸਾਧ ਸੰਗਤ ਜੀ ਧੰਨ ਹੈ ਬੋਲੋ ਰੱਜ ਕੇ ਪੜੋ ਬਈ ਪੜੋ ਸਤਨਾਮ ਸ੍ਰੀ ਵਾਹਿਗੁਰੂ ਬੋ ਸਤਨਾਮ ਸ੍ਰੀ ਵਾਹਿਗੁਰੂ ਬੋ ਰੱਜ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋ ਰੱਜ ਕੇ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਪਵਨ ਗੁਰੂ ਪਾਣੀ ਮਾਤਾ ਸਰਤ ਮਹਤ ਸੰਗਿਆਈਆਂ ਮੁਰਿਆਈਆਂ ਵਾਚੈ ਧਰਮ ਹਦੂ ਰੱਜ ਕੇ ਜਿੰਨੀ ਦਾਮ ਤੇ ਆਇਆ ਗਏ ਮਸਕਤ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੋ ਵਾਹਿਗੁਰੂ ਜੀ ਕੀ ਪੜੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹੋ ਸੋ ਕੋ ਟਲ ਗੁਰ ਸੇਵੀਏ ਅਹਿਨਿਸ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ जन्म मरण दुख जाए। वाहिगुरु जी टोडी महला पंजवा, माई मेरे मन को सुख कोट आनंद राज सुख भुगवे। हर सिमरत बिनसे सब दुख, माई मेरे मन को सुख कोट आनंद राज सुख भुगवे। हर सिमरत बिनसे सब दुख रहाओ। कोट जन्म के किल बिखना से, सिमरत पावन तन मन सुख। देख स्वरूप पूरन पैयासा, दर्शन पेटत उतरी भुख। चार पदार्थ अष्ट महा सिद्ध, काम तेन पार जात हर हर रुख। नानक शरण गही सुख सागर, जन्म मरण फिर गर्भ ना दुख। चार पदार्थ अष्ट महा सिद्ध, काम तेन पार जात हर हर रुख। नानक शरण गही सुख सागर, जन्म मरण फिर गर्भ ना दुख। वाहिगुरु जी का खालसा, वाहिगुरु जी।